बोलो गुरु धन वाहिगुरु धन गुरु जप जप धन वाहिगुरु नानक सतगुरु भेटिया पूरी होवे जुगत हासंदिया खेलंदिया पैनंदिया खावंदिया विचे होवे मुक्त विचे होवे मुक्त नानक तिस बिन घड़ी न जीवना विसरे सरे ना बिंद विसरे सरे ना बिंद तिस स्यों क्यों मन रुसिए जिस है हमारी चिंद ओए मना कमलिया जेड़ा तेरी चिंता करता है तेरा फिकर करता है तेरा सब कुछ सवारण दे समर्थ है मना ये ध्यान च रखियो सारे इदां सोचिया करिए मना अपने आप नूं आखो ओए मना कमलिया जो गुरु जी तेरे ते सदा ही मेहर करदे ने सदा दे बेली ने जेड़े मित्र ने जेड़े सज्जन ने जेड़े उहनां नाल रुस के सर जाएगा तेरा रुसे आपां फिरदे आं सारे मूंह बनाई फिरने आं न्याणे दा रोसा हुंदा घंटे दो घंटे एक दो दिन रोस लेगा साडियां ते उमरां लंघ गईयां ने रुसियां दियां मुड़े ही नहीं अजे आपां तिस स्यों क्यों मन रुसके जिस है हमारी चिंद बोलो जिस है हमारी चिंद हाँ जी जिस है हमारी चिंद जिन्हों फिकर है ਜਿਹੜਾ ਸਦਾ ਹੀ ਸਾਡੇ ਨਾਲ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਢੂੰਡ ਸੱਜਣ ਸੰਤ ਪੱਕਿਆ ਓਏ ਜਿਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਕਿੰਨੇ ਪਿਆਰ ਨਾਲ ਚੌਥੇ ਪਾਤਸ਼ਾਹ ਸਮਝਾਉਂਦੇ ਉਹ ਮਿੱਤਰਾ ਪਿਆਰਿਆ ਗੁਰੂ ਦੀ ਚਾਲੇ ਤੁਰਿਆ ਕਰ ਮਨ ਮਰਜ਼ੀਆਂ ਛੱਡਦੇ ਗੁਰ ਸਿੱਖ ਮੀਤ चलो हो गुर चाली गुर चलो गुर चलो गुर सारे स्टेज वाले सारी संगत बोलिया करो जदों मैं संगत नू बोलन नू आखा माइकां वाले ना बोलो बाकी ते सारे बोलो स्टेज वाले भी बोलो जो गुर कहे सोई पल मानो जो हर हर कथा निराली हर हर कथा निराली हर हर कथा निराली हर हर कथा चलो ਸੰਤੁਲੇ ਅੰਤ ਵਿਖੇ ਫਿਕਰਾਤੇ ਕਿਉਂ ਚੱਲ ਰਹੇ ਗੁਰ ਚੱਲ ਕਿਵੇਂ ਤੁਰੀਏ ਸਤਿਗੁਰ ਦਇਆ ਕਰੇ ਸੁਖ ਦਾਤਾ ਸਤਿਗੁਰ ਦਇਆ ਅੱਖਾਂ ਬੰਦ ਕਰਕੇ ਚੌਂਪੜੇ ਲਾ ਕੇ ਬੈਠੀਏ ਆਪਣੇ ਆਪ ਨੂੰ ਚਾਰਜ ਕਰੀਏ ਪੋਜੀਟਿਵ ਥਿੰਕਿੰਗ ਹੋਵੇ ਸਾਡੀ ਪੋਜੀਟਿਵ ਥੋਟਸ ਸਾਡੇ ਮਾਈਂਡ ਵਿੱਚ ਚੱਲਣ ਏਦਾਂ ਹੀ ਊਰਜਾ ਭਰੀ ਜਾਂਦੀ ਹੈ ਊਰਜਾ ਸੰਗਤ ਵਿੱਚ ਬਹਿ ਕੇ ਸੁਣੀਏ ਫੀਲ ਕਰੀਏ ਰਲ ਮਿਲ ਕੇ ਗਾਈਏ ਬੰਦ ਕਰਕੇ ਚੌਂਕੜੇ ਲਾ ਸਿਆਣਿਆਂ ਨੂੰ ਜੁੜਿਆਂ ਹੋਇਆਂ ਨੂੰ ਸਮਝਦਾਰਾਂ ਨੂੰ ਪੁੱਛ ਲੈ ਅਕਲ ਵਾਲਿਆਂ ਨੂੰ ਪੁੱਛ ਲੈ ਜਿਹੜਾ ਗੁਰੂ ਨਾਲੋਂ ਦੂਰ ਤੁਰ ਜਾਏ ਉਹਦਾ ਕੱਖ ਨਹੀਂ ਬਣਦਾ ਜਿਹੜਾ ਮਨ ਕਰਕੇ ਗੁਰੂ ਜੀ ਤੋਂ ਦੂਰ ਹੈ ਉਹਦਾ ਭਲਾ ਨਹੀਂ ਹੋ ਸਕਦਾ ਇਸ ਕਰਕੇ ਮਨਾ ਤੂੰ ਗੁਰੂ ਦੇ ਚਾਲੇ ਤੁਰ ਜਿੱਧਰ ਤੋਂ ਗੁਰੂ ਜੀ ਤੋਰਦੇ ਨੇ ਉੱਧਰ ਨੂੰ ਤੁਰ ਗੁਰਸੇਵ ਹੋ सतगुरु सेव खर्च हर पासो हो पत जानो हो आज के काली हर के संत जप हर जपना हर संत चले हर नाती जिन हर जपया से हर होए जिन हर जपया से हर हर जपे जिन हर जपे जिन हर जपे जिन हर जपे जिन हर जपे जिन हर जपे जिन हर Yeah. जपया से हर होए जज के भाई जन हर जपया जन हर जपया जन हर जपे जन हर जपया पढ़ो वाजे निर जन हर जपया जन हर जपया जन हर जपया जन हर जपया हर जपया हर जपया जन हर जपया Come on.

ਤੇ ਰਜ ਰਜ ਦਰਸ਼ਨ ਪਾਵਾਂ ਜੀ ਤੇਰੇ ਰਜ ਰਜ ਸਾਈਆਂ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਲੱਖੀਆਂ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਲੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਲੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਲੱਖੀਆਂ ਤੇਰੇ ਰਜ ਰਜ ਦਰਸ਼ਨ ਪਾਵਾਂ ਸਾਰੇ ਬੋਲਿਆ ਕਰੋ ਨਾਨਕ ਛੇ ਅੱਖੜੀਆਂ ਵਿਆਨ ਜਿੰਨੀ ਦਸੰਦੋ ਅੰਦਰਲੀਆਂ ਅੱਖਾਂ ਨੇ ਤੇਰੇ ਰਜ ਰਜ ਦਰਸ਼ਨ ਪਾਵਾਂ ਇਹ ਅੱਖਾਂ ਅੰਦਰਲੀਆਂ ਕਿੱਦਾਂ ਖੁੱਲਦੀਆਂ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਹਰ ਕਿਰਪਾ ਤੇ ਨਾਨਕ ਮਨ ਭਰੇ ਹੋਵੇ ਸਾਧ ਸੰਗਤ ਦਾ ਮੇਲਾ ਕੀ ਹੋਵੇ ਸਾਧ ਸੰਗਤ ਦਾ ਮੇਲਾ ਸੁੱਤੇ ਜਦੋਂ ਭਾਗ ਜਾਣ ਸਾਧ ਸੰਗਤ ਦਾ ਮੇਲਾ ਸੁੱਤੇ ਜਦੋਂ ਭਾਗ ਜਾਣ ਹੋਵੇ ਸਾਧ ਸੰਗਤ ਦਾ ਮੇਲਾ ਜਦੋਂ ਭਾਗ ਜਾਗਦੇ ਹੋਏ ਸਾਧ ਸੰਗਤ ਦਾ ਮੇਲਾ ਤੇ ਜਦੋਂ ਭਾਗ ਜਾਗਦੇ ਹੋਏ ਸਾਧ ਸੰਗਤ ਦਾ ਜੱਜ ਕੇ ਬਈ ਹੋਵੇ ਤੇ ਜਦੋਂ ਭਾਗ ਜਾਗਦੇ ਤੇ ਭਾਗ ਜਾਗਦੇ ਸੁੱਤੇ ਭਾਗ ਭਾਗ ਜਾਗਦੇ ਵਾਹਿਗੁਰੂ ਕਾਂਖੀ ਇੱਕ ਹੈ ਦਰਸ਼ ਤੁਹਾਰੋ ਨਾਨਕ ਕੌਣ ਸੰਗ ਮੋਹੇ ਉਧਾਰੋ ਜਿਹਨੂੰ ਤੇਰੇ ਅੰਗ ਦਾਨਿਆਂ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਜਿਹਨੂੰ ਤੇਰੇ ਅੰਗ ਦਾਨਿਆਂ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਜਿਹਨੂੰ ਤੇਰੇ ਅੰਗ ਦਾਨਿਆਂ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਪਵਿੱਤਰ ਕਰੀਏ ਸਾਰੇ ਇੱਕ ਵਾਰੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਹਰ ਇੱਕ ਰੰਗ ਆਪੇ ਬਹੁਰ ਉਹ ਕਿਹੜੇ ਕਿਹੜੇ ਰੰਗਾਂ ਵਿੱਚ ਖੇਡਦਾ ਉਹੀ ਜਾਣਦਾ ਰਲ ਮਿਲ ਬੈਠੇ ਹਾਂ ਹਰ ਜਸ ਕਰਨੇ ਹਾਂ ਇਹ ਵੀ ਉਹਦਾ ਹੀ ਇੱਕ ਰੰਗ ਹੁਣ ਲੋੜ ਹੈ ਇਸ ਰੰਗ ਨੂੰ ਮਾਨਣ ਦੀ ਮੰਨ ਲਿਆ ਜਾਏ ਤੇ ਮਾਣੀ ਦਾ ਕਦੋਂ ਹੈ ਜੀ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣ ਮਾਣਿਆ ਤਾਂ ਹੀ ਜਾਂਦਾ ਜੇ ਕਿਰਪਾ ਹੋਵੇ ਇੱਥੋਂ ਤੇ ਜਾਚ ਸਿੱਖਣੇ ਹਾਂ ਆਪਾਂ ਸਾਰੇ ਰਲ ਮਿਲ ਕੇ ਮਾਣਦੇ ਹਾਂ ਕਿਉਂਕਿ ਵਿੱਚ ਮਾਨਣ ਵਾਲੇ ਬੈਠੇ ਹੁੰਦੇ ਨੇ ਸੰਗਤ ਵਿੱਚ ਕੋਈ ਨਾ ਕੋਈ ਉਹਦਾ ਪਿਆਰਾ ਬੈਠਾ ਹੁੰਦਾ ਹੈ ਉਹਨਾਂ ਦੀਆਂ ਵੇਬ ਸੋਨਾ ਦੀਆਂ ਤਰੰਗਾਂ ਸਾਰਿਆਂ ਨੂੰ ਖਿੱਚ ਲੈਂਦੀਆਂ ਨੇ ਉਹ ਅੰਦਰ ਇੱਕ ਖਿੱਚ ਪੈਦਾ ਹੁੰਦੀ ਵਿੱਚ ਕੋਈ ਨਾ ਕੋਈ ਜੁੜੀ ਰੂਹ ਕੋਈ ਸਾਡੀ ਭੈਣ ਕੋਈ ਸਾਡਾ ਬੱਚਾ ਕੋਈ ਛੋਟਾ ਜਿਹਾ ਕੋਈ ਮੇਰਾ ਵੀਰ ਭਰਾ ਨੌਜਵਾਨ ਕੋਈ ਬਜ਼ੁਰਗ ਔਰ ਉਹਨਾਂ ਨੂੰ ਜਦੋਂ ਇੱਦਾਂ ਇਕੱਠੇ ਹੋ ਕੇ ਹਰ ਜਸ ਕਰਨੇ ਆ ਨਾ ਤੇ ਬੜਾ ਆਨੰਦ ਬਣਦਾ ਮਾਣੀ ਦਾ ਫਿਰ ਇਹ ਤੇ ਹੋ ਗਿਆ ਨਾ ਚਾਰਜ ਹੋ ਗਿਆ ਫਿਰ ਮਾਣਦੇ ਹੀ ਰਹੀਦੇ ਤੇ ਜਿਹੜਾ ਹਰ ਰੰਗ ਮਾਣਦਾ ਇਹ ਚੇਤਾ ਰੱਖਿਓ ਹਰ ਰੰਗ ਜਿਹੜਾ ਮਾਣਦਾ ਹੈ ਉਹ ਗਲਤੀ ਨਹੀਂ ਕਰਦਾ। ਹੁਣ ਤੇ ਆਪਾਂ ਬੜਾ ਕੁਝ ਮਾਣ ਕੇ ਵੇਖਿਆ ਵੀ ਜ਼ਿੰਦਗੀ ਚਾਹ ਵੀ ਵੇਖਿਆ, ਜ਼ਿੰਦਗੀ ਚਾਹ ਵੀ ਵੇਖਿਆ, ਆਹ ਰੰਗ ਵੀ ਵੇਖਿਆ, ਆਹ ਰੰਗ ਵੀ ਵੇਖਿਆ। ਪਰ ਜਿਨ੍ਹਾਂ ਨੇ ਉਹ ਰੰਗ ਮਾਣਿਆ, ਮਾਣੇਗਾ ਉਹ ਜਿਹੜਾ ਨੇੜੇ ਸਮਝੇਗਾ, ਤੇ ਨੇੜੇ ਸਮਝਣ ਵਾਲਾ ਗਲਤੀ ਨਹੀਂ ਕਰ ਸਕਦਾ। ਨਿਕਟ ਬੁੱਝੇ ਸੋ ਬੁਰਾ ਕਿਉਂ ਕਹਿੰਦਾ, ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ ਉਹ ਬੁਰਾ ਕੰਮ ਨਹੀਂ ਕਰਦਾ, ਉਹ ਜ਼ਿੰਦਗੀ ਚ ਗਲਤੀ ਨਹੀਂ ਕਰਦਾ। ਕੌਣ ਕਰਦੇ ਨੇ ਜੀ ਗਲਤੀਆਂ? ਜਿਹੜੇ ਮੂੰਹ ਤੋਂ ਕਹਿੰਦੇ ਨੇ ਵਾਹਿਗੁਰੂ, ਮਨ ਉਹਨਾਂ ਦਾ ਕਹਿੰਦਾ ਰੱਬ ਬੜੀ ਦੂਰ ਹੈ। ਕਿਹੜਾ ਰੱਬ ਹੈ? ਮਨ ਹੋਂਦ ਤੋਂ ਹੀ ਮੁਨਕਰ ਹੈ। ਰੱਬ ਵਾਹਿਗੁਰੂ ਜੀ ਦੀ ਹੋਂਦ ਤੋਂ, ਇਹ ਮਨ ਹੈ ਜਿਹੜਾ ਰੱਬ ਜੀ ਦੀ ਹੋਂਦ ਤੋਂ ਮੁਨਕਰ ਹੈ। ਇਹ ਮਨ ਦੇ ਤਲ ਤੇ ਨਾਸਤਿਕਤਾ ਹੈ। ਇੱਕ ਤੇ ਨਾਸਤਿਕ ਹੁੰਦਾ ਨਾ ਤਨ ਦੇ ਤਲ ਤੇ, ਇੱਕ ਮਨ ਦੇ ਤਲ ਤੇ ਨਾਸਤਿਕ ਹੁੰਦੇ ਨੇ। ਆਪਾਂ ਕਹਿੰਦੇ ਕਮਿਊਨਿਸਟ ਮਾਈਂਡਡ ਹੈ ਜੀ ਬੰਦਾ, ਕਾਮਰੇਡ ਹੈ ਜੀ, ਇਹ ਤੇ ਰੱਬ ਨੂੰ ਮੰਨਦਾ ਹੀ ਨਹੀਂ। ਬੜੇ ਹੁੰਦੇ ਨੇ ਨਾ ਜੀ ਇੱਦਾਂ ਦੇ, ਜਿਹੜੇ ਕਹਿੰਦੇ ਨੇ ਆ ਜੀ ਕਾਮਰੇਡ ਹੈ ਜੀ, ਰੱਬ ਨੂੰ ਨਹੀਂ ਮੰਨਦਾ, ਕਮਿਊਨਿਸਟ ਹੈ ਜੀ, ਇਹ ਰੱਬ ਨੂੰ ਨਹੀਂ ਮੰਨਦਾ। ਇੱਕ ਨਾਸਤਿਕਤਾ ਤਨ ਦੇ ਤਲ ਤੇ ਹੈ, ਇੱਕ ਮਨ ਦੇ ਤਲ ਤੇ। ਤੇ ਮਾਫ ਕਰਨਾ, ਬਾਹਰੋਂ ਨਾਸਤਿਕ ਰੱਬ ਦੀ ਹੋਂਦ ਤੋਂ ਮੁਨਕਰ ਬੜੇ ਥੋੜੇ ਨੇ, ਬਹੁਤ ਥੋੜੇ, ਬਹੁਤ ਥੋੜੇ ਜਿਹੜੇ ਰੱਬ ਨੂੰ ਨਹੀਂ ਮੰਨਦੇ। ਬਾਹਰੋਂ ਸਿੱਧਾ ਕਹਿੰਦੇ ਨੇ ਅਸੀਂ ਨਹੀਂ, ਅਸੀਂ ਰੱਬ ਨੂੰ ਨਹੀਂ ਮੰਨਦੇ, ਅਸੀਂ ਰੱਬ ਨੂੰ ਨਹੀਂ ਮੰਨਦੇ। ਪਰ ਮਨ ਦੇ ਤਲ ਤੇ ਨਾਸਤਿਕ ਕਿੰਨੇ ਨੇ ਅਸੀਂ ਗਿਣਤੀ ਨਹੀਂ ਕਰ ਸਕਦੇ, ਜਿਹੜੇ ਕਹਿੰਦੇ ਨੇ ਰੱਬ ਨੂੰ ਮੰਨਦੇ ਆ, ਮਨ ਮੰਨਦੇ ਹੀ ਨਹੀਂ। ਮਨ ਦੇ ਤਲ ਤੇ ਨਾਸਤਿਕ ਨੇ, ਮਾਫ ਕਰਨਾ, ਇਹ ਕੋਈ ਨਿਸ਼ਾਨੀ ਨਹੀਂ ਕਿ ਬੰਦੇ ਨੇ ਸ੍ਰੀ ਸਾਹਿਬ ਪਾ ਲਈ ਹੈ ਤੇ ਆਸਤਕ ਬਣ ਗਿਆ, ਅੰਮ੍ਰਿਤ ਛਕ ਲਿਆ ਤੇ ਆਸਤਕ ਬਣ ਗਿਆ, ਚੋਲਾ ਪਾ ਲਿਆ ਤੇ ਆਸਤਕ ਬਣ ਗਿਆ, ਏਦਾਂ ਬਹਿ ਕੇ ਮੈਂ ਕੀਰਤਨ ਕਰ ਰਿਹਾ ਤੇ ਅਸੀਂ ਆਸਤਕ ਬਣ ਗਏ ਹਾਂ, ਇਹ ਕੋਈ ਡੈਫੀਨੇਸ਼ਨ? ਇਹ ਕੋਈ ਪਰਿਭਾਸ਼ਾ ਨਹੀਂ? ਇਹ ਤੇ ਜਿਹਨੂੰ ਗੁਰੂ ਆਸਤਕ ਬਣਾਵੇ ਉਹੀ ਬਣ ਸਕਦਾ। ਮਨ ਦੇ ਤਲ ਤੇ ਸ਼ਰਧਾ ਵਧੇ, ਮਨ ਦੇ ਤਲ ਤੇ ਸ਼ਰਧਾਵਾਨ ਬਣੀਏ, ਮਨ ਮੰਨੇ ਉਹਦੀ ਹਸਤੀ ਨੂੰ, ਵਾਹਿਗੁਰੂ ਜੀ ਨੂੰ ਮਨ ਮੰਨੇ, ਤੇ ਮਨ ਦੇ ਤਲ ਉੱਤੇ ਤੇ ਕੋਈ ਕੋਈ ਹੋਏਗਾ ਜਿਹੜਾ ਕਹਿੰਦਾ ਉਹ ਹੈ, ਤੇ ਜਿਹੜਾ ਰੱਬ ਨੂੰ ਮੰਨਦਾ ਉਹ ਹੈ, ਮੈਨੂੰ ਹਰ ਪਲ ਵੇਖ ਰਿਹਾ, ਜਦੋਂ ਮੈਂ ਇੱਥੇ ਕੀਰਤਨ ਕਰਦਾ ਮੈਨੂੰ ਉਦੋਂ ਵੀ ਵੇਖਦਾ, ਜਦੋਂ ਮੈਂ ਬੈੱਡ ਤੇ ਸੌਂਦਾ ਮੈਨੂੰ ਉਦੋਂ ਵੀ ਵੇਖਦਾ ਹੈ, ਜਦੋਂ ਮੈਂ ਇਸ਼ਨਾਨ ਕਰਦਾ ਮੈਨੂੰ ਉਦੋਂ ਵੀ ਵੇਖਦਾ ਹੈ, ਜਦੋਂ ਮੈਂ ਝੂਠ ਬੋਲਾਂਗਾ ਮੈਨੂੰ ਉਹਨੇ ਵੇਖਣਾ ਹੈ, ਮੈਂ ਗਲਤ ਕੰਮ ਕਰਾਂਗਾ ਮੈਨੂੰ ਉਹ ਵੇਖਦਾ ਹੈ। ਬਸ ਜਿਹੜਾ ਬੰਦਾ ਇੱਦਾਂ ਸੋਚਣ ਲੱਗ ਪਿਆ ਤੇ ਗਲਤੀਆਂ ਆਪਣੀ ਜ਼ਿੰਦਗੀ ਚੋਂ ਕੱਢ ਦਿੱਤੀਆਂ, ਬਸ ਫਿਰ ਸਮਝ ਲੈਣਾ ਚਾਹੀਦਾ ਵੀ ਇਹ ਸ਼ਰਧਾ ਵਾਲਾ, ਇਹ ਹੈ ਆਸਤਕ ਬੰਦਾ, ਇਹ ਮਨ ਦੇ ਤਲ ਤੇ ਸ਼ਰਧਾਲੂ ਹੈ। ਇਹ ਤੇ ਕਿਸੇ ਕਿਸੇ ਦੀ ਹੁੰਦੀ, ਤਾਂ ਹੀ ਤੇ ਆਪਾਂ ਮੰਗਦੇ ਹਾਂ ਰੋਜ਼ ਅਰਦਾਸ ਵਿੱਚ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ, ਸਿੱਖ ਹੈ ਜਿਹੜਾ ਉਹਨੂੰ ਸਿੱਖੀ ਦਾ ਕੇਸ ਦਾ ਕਿਉਂ ਭਲਾ? ਬੜੇ ਸਿੱਖ ਨੇ ਇੱਥੇ, ਕੋ ਵੀ ਨੇ ਖਾਲਸਾ ਪ੍ਰਥਮੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਉਹ ਖਾਲਸਾ ਹੈ, ਉਹਦੇ ਲਈ ਅਰਦਾਸ ਕੀਤੀ ਇਹਨੂੰ ਰੱਬ ਚੇਤੇ ਆਵੇ, ਭੁੱਲੇ ਨਾ ਕਦੀ। ਤੇ ਸਿੱਖ ਲਈ ਕੀ ਕਿਹਾ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕਿਉਂ ਭਲਾ? ਇੱਥੇ ਬੜੇ ਨੇ ਜਿਹੜੇ ਕਹਿੰਦੇ ਨੇ ਅਸੀਂ ਸਿੱਖ ਹਾਂ ਪਰ ਕੇਸ ਨਹੀਂ ਨੇ, ਸਿੱਖ ਹਾਂ ਅਜੇ ਅੰਮ੍ਰਿਤ ਨਹੀਂ ਛਕਿਆ, ਸਿੱਖ ਹਾਂ ਅਜੇ ਗੁਰੂ ਵਾਲੇ ਨਹੀਂ ਬਣੇ, ਤੇ ਅਸੀਂ ਸਾਰੇ ਰਲ ਕੇ ਉਹਨਾਂ ਸਾਰਿਆਂ ਲਈ ਅਰਦਾਸ ਕਰਨੇ ਆ ਇਕੱਠੇ ਹੋ ਕੇ ਰੋਜ਼, ਵੀ ਜਿਹੜੇ ਸਿੱਖ ਕਹਾਉਂਦੇ ਨੇ ਉਹਨਾਂ ਨੂੰ ਸਿੱਖੀ ਭਾਵ ਕੇਸ ਦੇ ਦਿਓ, ਆਖੋ ਸਤਨਾਮ। ਵੀ ਸਿੱਖ ਨੇ ਤੇਰੇ ਕਹਾਉਂਦੇ ਨੇ ਵੀ ਅਸੀਂ ਸਿੱਖ ਹਾਂ ਪਰ ਅਜੇ ਕੇਸਾਧਾਰੀ ਨਹੀਂ ਬਣੇ, ਕਹਾਉਂਦੇ ਨੇ ਤੇਰੇ ਸਿੱਖ ਹਾਂ, ਤੇ ਅਰਦਾਸ ਵਿੱਚ ਕਹਿੰਦੇ ਆ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਦਿਓ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ ਹੈ, ਵਸਾਹੋ ਵਸਾਹ ਦਾਨ, ਭਰੋਸਾ ਦਾ ਵਿਸ਼ਵਾਸ ਆਪਾਂ ਰੋਜ਼ ਮੰਗਦੇ ਹਾਂ ਵੀ ਸਾਡਾ ਵਿਸ਼ਵਾਸ ਬਣ ਜਾਏ ਰੱਬ ਹੈ ਮਨ ਦੇ ਤਲ ਤੇ ਸਾਡਾ ਵਿਸ਼ਵਾਸ ਬਣ ਜਾਏ ਜੀਵ ਤੇ ਕਹੇਗੀ ਕਿ ਰੱਬ ਹੈ ਮਨ ਨਹੀਂ ਮੰਨੇ ਮਨ ਦੇ ਤਲ ਤੇ ਅਸੀਂ ਮੰਨੀਏ ਕਿ ਮੇਰਾ ਵਾਹਿਗੁਰੂ ਹੈ ਚਲੋ ਜੀ ਵਿਸ਼ਵਾਸ ਤੇ ਹੋ ਗਿਆ ਜਿਵੇਂ ਹੁਣ ਮੰਨ ਲਓ ਮੇਰੀ ਮਾਂ ਹੈ ਪਰ ਘਰ ਹੈ ਜਾਂ ਇੱਥੇ ਹੋਣਗੇ ਜਾਂ ਘਰ ਹੋਣਗੇ ਚਲੋ ਜਿਵੇਂ ਮੇਰਾ ਪਿਤਾ ਹੈ ਮੇਰਾ ਚਾਚਾ ਹੈ ਹੈ ਪਰ ਨਾਲ ਇਹ ਵੀ ਮੰਗ ਲਿਆ ਵਿਸਾਹੋ ਦਾਨ ਤੇ ਭਰੋਸਾ ਦਾਨ ਹੈ ਇਹ ਤੇ ਠੀਕ ਹੈ ਵੀ ਰੱਬ ਹੈ ਇਹ ਨਹੀਂ ਵੀ ਕਿਤੇ ਦੂਰ ਬੈਠਾ ਹੈ ਸੱਤਵੇਂ ਆਕਾਸ਼ ਵਿੱਚ ਬੈਠਾ ਹੈ ਕਿਤੇ ਸਵਰਗ ਚ ਬੈਠਾ ਹੈ ਕਿਤੇ ਸੱਚਖੰਡ ਵਿੱਚ ਬੈਠਾ ਹੈ ਨਹੀਂ ਰੱਬ ਹੈ ਇਹ ਵਿਸ਼ਵਾਸ ਦੇ ਦਿਓ ਤੇ ਇਹ ਭਰੋਸਾ ਦੇ ਦਿਓ ਵੀ ਮੇਰੇ ਕੋਲ ਹੀ ਹੈ ਆਖੋ ਸਤਨਾਮ ਮੈਨੂੰ ਇਹ ਭਰੋਸਾ ਹੋਵੇ ਵੀ ਜਦੋਂ ਮੈਂ ਬੇਨਤੀ ਕਰਾਂਗਾ ਉਹ ਸੁਣੇਗਾ ਮੇਰੀ ਹੈਲਪ ਕਰੇਗਾ ਮੇਰੀ ਮਦਦ ਕਰੇਗਾ ਉਹ ਹੈ ਇਹ ਵਿਸ਼ਵਾਸ ਹੋਵੇ ਤੇ ਉਹ ਮੇਰੀ ਮਦਦ ਕਰੇਗਾ ਮੇਰੇ ਨਾਲ ਖੜਾ ਹੈ ਸਦਾ ਮੇਰਾ ਮਦਦਗਾਰ ਹੈ ਇਹ ਮੇਰਾ ਭਰੋਸਾ ਬੱਝ ਜਾਏ ਕੱਲਾ ਹੈ ਹੀ ਨਹੀਂ ਹੈ ਤੇ ਮਾਮਾ ਵੀ ਹੈ ਚਾਚਾ ਵੀ ਹੈ ਤਾਇਆ ਵੀ ਹੈ ਮਾਂ ਵੀ ਹੈ ਮਹੈ ਪਰ ਉਹ ਸਦਾ ਸਾਡੇ ਨਾਲ ਖੜੇ ਨੇ ਇਹ ਸਾਡਾ ਭਰੋਸਾ ਵੀ ਹੋਵੇ ਵੀ ਰੱਬ ਹੈ ਵੀ ਤੇ ਸਦਾ ਸਾਡੇ ਨਾਲ ਵੀ ਹੈ ਉਹ ਸਾਡੀ ਮਦਦ ਵੀ ਕਰੇਗਾ ਉਹ ਸਦਾ ਅੰਗ ਸੰਗ ਹੈ ਦੁਕਾਲਨ ਪ੍ਰਣਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਭੰਗਨ ਦੇ ਪੁੱਤੇ ਤੇ ਇਹ ਖੇਡ ਨਹੀਂ ਪਈ ਥੋੜ੍ਹੀ ਜਿਹੀ ਦਲੇਰ ਤਾਂ ਥੋੜ੍ਹੀ ਜਿਹੀ ਇਹ ਖੇਡ ਨਹੀਂ ਪਈ ਭਾਈ ਜੇ ਅਸੀਂ ਕਹੀਏ ਵੀ ਏਦਾਂ ਹੀ ਬਸ ਆਪਾਂ ਸੋਚਾਂਗੇ ਹਾਂਜੀ ਉਹ ਨੇੜੇ ਹੀ ਹੈ ਇਹ ਤੇ ਦ੍ਰਿੜ ਕਰਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨਾਮ ਦ੍ਰਿੜ ਕਰਾਉਣਗੇ ਗੁਰੂ ਜੀ ਨੇ ਕਰਾਉਣਾ ਜੇ ਆਪਾਂ ਸੋਚੀਏ ਵੀ ਏਦਾਂ ਹੀ ਮਨ ਮੰਨ ਜਾਏਗਾ ਰੱਬ ਹੈ ਉਹ ਮੇਰੇ ਨੇੜੇ ਹੈ ਤੇ ਮੈਂ ਗਲਤੀਆਂ ਨਹੀਂ ਕਰਨੀਆਂ ਇੰਨੇ ਨਾਲ ਗੱਲ ਨਹੀਂ ਬਣਦੀ ਢੀਠ ਮਨ ਹੋ ਗਿਆ ਇਹਨੂੰ ਤੇ ਚੰਗੀ ਤਰ੍ਹਾਂ ਗੁਰੂ ਸਾਹਿਬ ਚੋਟਾਂ ਮਾਰਨਗੇ ਤਾਂ ਅਕਲ ਆਏਗੀ ਬਾਰ ਬਾਰ ਸਹਿਜ ਪਾਠ ਕਰਾਂਗੇ ਬਾਰ ਬਾਰ ਗੁਰੂ ਜੀ ਦੇ ਬਚਨ ਪੜਾਂਗੇ ਤਾਂ ਮਤ ਆਉਣੀ ਹੈ ਜੇ ਆਖੀ ਵੀ ਇਦਾਂ ਹੀ ਬਸ ਮਾੜਾ ਜਿਹਾ ਪੜ ਲਿਆ ਤੇ ਬਸ ਪਤਾ ਲੱਗ ਗਿਆ ਰੱਬ ਹੈ ਜੀ ਏਦਾਂ ਨਹੀਂ ਇਹਨੇ ਮੰਨਣਾ ਇਹ ਢੀਠ ਹੈ ਇਹਦਾ ਬਾਹਰ ਜਾ ਕੇ ਪਤਾ ਨਹੀਂ ਇੱਥੇ ਕਿਸੇ ਦੀ ਜੁੱਤੀ ਪਈ ਹੋਵੇ ਉੱਥੇ ਵੇਖ ਕੇ ਡੋਲ ਜੇ ਵੀ ਚੱਲ ਪਾ ਲੈ ਵਧੀਆ ਨਵੀਂ ਲੈਣੀ ਸੀ ਮਿਲ ਗਈ ਹੈ ਨੇ ਇਦਾਂ ਦੇ ਐਡੀ ਛੇਤੀ ਨਹੀਂ ਮੰਨਣੇ ਮੰਨਣਾ ਇਹ ਤੇ ਗੁਰੂ ਸਾਹਿਬ ਮਨਾਉਣ ਤੇ ਮੰਨੇ ਇਹ ਤੇ ਉਹ ਕਿਰਪਾ ਕਰਨ ਤਾਂ ਗੱਲ ਬਣੇ ਤੇ ਜਿਹੜੇ ਹਰ ਵੇਲੇ ਗੁਰਬਾਣੀ ਪੜ੍ਹਦੇ ਨੇ ਸਾਡੇ ਬਹੁਤ ਵੀਰ ਨੇ ਬੜੀਆਂ ਭੈਣਾਂ ਨੇ ਪੜ੍ਹਦੇ ਹੀ ਨਹੀਂ ਮਨ ਚ ਵਸਾਉਂਦੇ ਨਹੀਂ ਤੇ ਹਾਲ ਕੀ ਇਧਰੋਂ ਸੁਣੀ ਜਾਂਦੇ ਆ ਇੱਧਰ ਜਾਈ ਜਾਂਦਾ ਅੱਜ ਬਹੁਤ ਗਿਆਨ ਹੈ ਪਰ ਸੁਣ ਕੇ ਸਮਝਣਾ ਤੇ ਮੰਨ ਲੈਣਾ ਇਹ ਕੋਈ ਕੋਈ ਹੈ ਜਿਹੜਾ ਸੁਣਦਾ ਵੀ ਹੈ ਤੇ ਮੰਨ ਵੀ ਲੈਂਦਾ ਸੁਣਿਆ ਮਨ ਸੁਣ ਲਵੇ ਸੁਣਿਆ 68 ਕਾ ਇਸ਼ਨਾਨ ਉਹਦਾ ਤੇ 68 ਤੀਰਥਾਂ ਦਾ ਇਸ਼ਨਾਨ ਹੋ ਰਿਹਾ ਜਿਹੜਾ ਗੁਰੂ ਜੀ ਨੂੰ ਸੁਣ ਰਿਹਾ ਜਿਹੜਾ ਗੁਰੂ ਜੀ ਨੂੰ ਸੁਣ ਲੈਂਦਾ ਭਾਈ ਆ ਨੋਟ ਕਰਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸੁਣੇਗਾ ਉਹਦਾ 68 ਤੀਰਥਾਂ ਦਾ ਨਹਾਉਣ ਹੋ ਜਾਏਗਾ ਪਰ ਮਨ ਸੁਣੇ ਕੰਨਾਂ ਦੇ ਤਲ ਤੇ ਨਹੀਂ ਮਨ ਦੇ ਤਲ ਤੇ ਤਾਂ ਨਹੀਂ ਮਨ ਸੁਣੇ ਵੀ ਜੋ ਗੁਰੂ ਜੀ ਕਹਿੰਦੇ ਨੇ ਮਨਾ ਇਹਦੇ ਤੋਂ ਬਾਹਰ ਨਾ ਜਾਈ ਜੋ ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਰਹਿ ਮਨਾ ਬਾਹਰ ਨਾ ਨਿਕਲੀ ਤੇਰਾ ਇਹਦੇ 'ਚ ਹੀ ਭਲਾ ਹੈ ਹੁਣ ਆਪਾਂ ਪੜ੍ਹ ਰਹੇ ਸੀ ਗੁਰਸਿੱਖ ਮੀਤ ਚੱਲੋ ਪੜ੍ਹੋ ਬੋਲ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਇਹ ਮਨ ਵੀ ਤੇਰਾ ਇਹਦੇ ਵਿੱਚ ਹੀ ਭਲਾ ਜੋ ਗੁਰੂ ਜੀ ਨੂੰ ਕਹਿਣ ਭਲਾ ਕਰਕੇ ਮੰਨ ਲੈ ਜੋ ਮਹਾਰਾਜ ਕਹਿੰਦੇ ਨੇ ਭਲਾ ਕਰਕੇ ਮੰਨ ਲੈ ਇਹਦੇ ਵਿੱਚ ਹੀ ਮਨਾ ਤੇਰਾ ਭਲਾ ਹੈ ਜੋ ਗੁਰੂ ਜੀ ਕਹਿੰਦੇ ਨੇ ਮਨਾ ਤੇਰਾ ਇਹਦੇ ਵਿੱਚ ਹੀ ਭਲਾ ਕੋਈ ਕੋਈ ਹੋਏਗਾ ਜੋ ਇਹਨਾਂ ਦੇ ਕਹਿਣ ਤੇ ਚੱਲਦਾ ਅੱਜ ਕਿੰਨੇ ਸਾਡੇ ਵੀਰ ਕਿੰਨੇ ਭਰਾ ਨੇ ਜਿਹੜੇ ਰਾਹ ਭਟਕ ਗਏ ਨੇ ਉਹ ਵੇਖਦੇ ਨੇ ਉਹ ਐਕਟਰ ਨੇ ਕੀ ਆਖਿਆ ਬਈ ਉਹ ਗਾਇਕ ਨੇ ਕੀ ਆਖਿਆ ਉਹਨੇ ਕੀ ਲਿਖਿਆ ਬਈ ਜੋ ਲਿਖਿਆ ਕਿਸੇ ਨੇ ਲਿਖਿਆ ਕਿਸੇ ਨੇ ਗਾਇਆ ਲਿਖਣ ਵਾਲੇ ਨੇ ਲਿਖ ਦਿੱਤਾ ਪਤਾ ਨਹੀਂ ਕਿਹੜੇ ਦੁੱਖਾਂ ਦਾ ਮਾਰਿਆ ਕਿਹੜਾ ਉਹਨੇ ਕਿਤੇ ਕਿੰਨੇ ਉਹਦਾ ਦਿਲ ਤੋੜਿਆ ਰੱਬ ਜਾਣੇ ਕਿੰਨੇ ਉਹਨੂੰ ਦੁਖੀ ਕੀਤਾ ਮਾਲਕ ਜਾਣੇ ਗਾਉਣ ਵਾਲੇ ਨੇ ਗਾ ਦਿੱਤਾ ਇਹ ਐਵੇਂ ਸੁਣ ਸੁਣ ਕੇ ਹੰਝੂ ਵਹਾਈ ਜਾਂਦਾ ਐਵੇਂ ਦੁਖੀ ਹੋਈ ਜਾਂਦਾ ਬੈਠਾ ਉਹਨਾਂ ਨੂੰ ਸੁਣ ਰਿਹਾ ਐਕਟਰਾਂ ਦੀ ਸੁਣ ਰਿਹਾ ਫਿਲਮਾਂ ਵਾਲਿਆਂ ਦੀ ਸੁਣ ਰਿਹਾ ਵੇਖ ਰਿਹਾ ਭੱਜਦਾ ਦੌੜਦਾ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਮੰਨਦੇ ਅਸੀਂ ਉਹਨਾਂ ਦੀ ਤਾਂ ਕਰਕੇ ਵੀਰੋ ਭਰਾਵੋ ਆਪਾਂ ਜੋ ਗੁਰੂ ਜੀ ਕਹਿੰਦੇ ਆ ਉਹਦੇ ਵਿੱਚ ਸਾਡਾ ਭਲਾ ਹੈ ਇਹ ਮੰਨੀਏ ਮੇਰਾ ਮਨਾ ਮੇਰਿਆ ਮਨਾ ਤੇਰਾ ਇਹਦੇ ਵਿੱਚ ਹੀ ਭਲਾ ਹੈ ਇਹਦੇ 'ਚ ਹੀ ਭਲਾ ਹੁੰਦਾ ਉਹ ਪੁੱਠੇ ਰਾਹ ਤੇ ਪੈ ਕੇ ਬੰਦੇ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਬਸ ਆਪਾਂ ਇਹ ਗੱਲਾਂ ਦਿਮਾਗ 'ਚ ਰੱਖੋ ਵੀ ਵੇਖੋ ਜੀ ਇਹ ਆਪਾਂ ਬਹੁਤ ਵਾਰ ਸੁਣਿਆ ਹੀ ਆ ਫਿਰ ਆਪਾਂ ਗੱਲ ਕਹਿ ਦਈਏ ਦਿਮਾਗ 'ਚ ਰਹਿੰਦੀ ਹੈ ਭੁੱਲਦੀ ਨਹੀਂ ਵੀ ਜੰਡਾਂ ਦੀਆਂ ਗੱਲਾਂ ਕਰਦੇ ਨੇ ਮਿਰਜ਼ਾ ਜੰਡ ਥੱਲੇ ਮਾਰਿਆ ਮਿਰਜ਼ਾ ਆ ਵੇਖੋ ਹੁਣ ਕੰਨ ਚੁੱਕ ਲਏ ਨਾ ਸਾਰੇ ਨਾ ਮਿਰਜ਼ੇ ਦਾ ਸੁਣ ਕੇ ਕਈ ਐਂ ਸਿੱਧੇ ਹੋ ਗਏ ਪਤਾ ਲੱਗਦਾ ਇੱਥੋਂ ਸਟੇਜ ਤੇ ਬੈਠਿਆ ਪਹਿਲਾਂ ਗੱਲ ਗੁਰਬਾਣੀ ਦੀ ਕਰ ਰਿਹਾ ਨੀਵੀਆਂ ਜੀਆਂ ਪਈਆਂ ਨੇ ਕਈਆਂ ਨੂੰ ਵਾਸੀਆਂ ਆ ਰਹੀਆਂ ਨੇ ਕਈ ਸੋਚਦੇ ਨੇ ਕਿੱਥੇ ਫਸ ਗਏ ਯਾਰ ਚੱਲੀਏ ਘਰਾਂ ਨੂੰ ਰਸ਼ ਬੜਾ ਜੀ ਕਿੱਧਰ ਨੂੰ ਨਿਕਲਾਂਗੇ ਕਈ ਤੇ ਸੋਚ ਕੇ ਨਹੀਂ ਨਿਕਲਦੇ ਵੀ ਫਸ ਜਾਂਗੇ ਬੈਠੇ ਰੋ ਦੇਖੇ ਹੁਣ ਤੇ ਬੈਠਣਾ ਹੀ ਪੈਣਾ ਪਰ ਨਾਮ ਐ ਲਿਆ ਨਾ ਵੇਖੋ ਕਈਆਂ ਨੇ ਕੰਨ ਚੁੱਕ ਲਏ ਐਦਾਂ ਦੀਆਂ ਗੱਲਾਂ ਦਾ ਬੜਾ ਸਵਾਦ ਚਸਕਾ ਹੈ ਪਰ ਜਦੋਂ ਗੁਰਬਾਣੀ ਦੀ ਗੱਲ ਚੱਲਦੀ ਹੋਵੇ ਗੁਰਬਾਣੀ ਦੀ ਵਿਚਾਰ ਚੱਲਦੀ ਹੋਵੇ ਉਦੋਂ ਸੁਸਤੀ ਚੜ ਜਾਂਦੀ ਸਾਨੂੰ ਨੀਵੀਆਂ ਜੀਆਂ ਪਾ ਕੇ ਵੀ ਚੱਲ ਠੀਕ ਹੈ ਹੁਣ ਸੁਣੀ ਚੱਲੀ ਪਰ ਇਹੋ ਜਿਹੀਆਂ ਗੱਲਾਂ ਜੇ ਮੈਂ ਕਰਾਂ ਥੋੜੀਆਂ ਜੀਆਂ ਤੇ ਫਿਰ ਬੱਲੇ ਬੱਲੇ ਆ ਠੀਕ ਐਦਾਂ ਕੰਨ ਚੱਕਦੇ ਆ ਪਰ ਸੁਭਾਅ ਬਣਾਓ ਗੁਰਬਾਣੀ ਦੀ ਵਿਚਾਰ ਸਮਝਣ ਦਾ ਗੁਰੂ ਜੀ ਕੀ ਕਹਿੰਦੇ ਨੇ ਜਦੋਂ ਗੁਰਬਾਣੀ ਦੀ ਕਥਾ ਚੱਲੇ ਵਿਚਾਰ ਚੱਲੇ ਉਹਨੂੰ ਸਮਝੀਦਾ ਹੈ ਬੜੇ ਆਨੰਦ ਨਾਲ ਟਿਕਾ ਨਾਲ ਬੈਠ ਕੇ ਉਹਨੂੰ ਸਮਝੋ ਇਹ ਤੇ ਮਾੜਾ ਜਿਹਾ ਵੀ ਜੇ ਧਿਆਨ ਨਾਲ ਸਮਝ ਲਿਆ ਮਨ ਸਮਝਾਵਣ ਕਾਰਨੇ ਕਸ਼ੂਕ ਪੜੀ ਹੈ ਗਿਆਨ ਥੋੜਾ ਜਿਹਾ ਹੀ ਬਹੁਤ ਹੈ ਮਾੜਾ ਜਿਹਾ ਹੀ ਜ਼ਿੰਦਗੀ ਬਦਲ ਦੇਗਾ ਥੋੜਾ ਜਿਹਾ ਹੀ ਜੇ ਧਿਆਨ ਲਾ ਕੇ ਗੁਰੂ ਜੀ ਨੂੰ ਸੁਣਿਆ ਜਾਏ ਅਸੀਂ ਗੁਰਬਾਣੀ ਸੁਣੀਏ ਗੁਰ ਇਤਿਹਾਸ ਸੁਣੀਏ ਇੱਥੇ ਗੱਲ ਕਰਦੇ ਨੇ ਜੰਡ ਦੀ ਅਖੇ ਜੰਡ ਥੱਲੇ ਮਾਰਿਆ ਅਸੀਂ ਕੀ ਲੈਣਾ ਸਾਡੇ ਕੋਲ ਉਹ ਜੰਡ ਹੈ ਜਿਸ ਜੰਡ ਦੇ ਨਾਲ ਬੰਨ ਕੇ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਸ਼ਹੀਦ ਕੀਤਾ ਅਸੀਂ ਮਿਰਜ਼ੇ ਵਾਲੇ ਜੰਡ ਤੋਂ ਕੀ ਲੈਣਾ ਅਸੀਂ ਮਿਰਜ਼ੇ ਵਾਲੇ ਜੰਡ ਤੋਂ ਕੀ ਲੈਣਾ ਅਸੀਂ ਕੀ ਲੈਣਾ ਹੈ ਹੋਏਗਾ ਕਿਤੇ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਗੱਲ ਕਰੋ ਲਛਮਣ ਸਿੰਘ ਨੂੰ ਜਿਸ ਜੰਡ ਨਾਲ ਬੰਨ ਕੇ ਲਟਕਾ ਕੇ ਸ਼ਹੀਦ ਕੀਤਾ ਗਿਆ ਉਹ ਜੰਡ ਦੀ ਗੱਲ ਕਰੋ ਪੰਜਾਬ ਵਿੱਚ ਗੱਲ ਹੋਵੇ ਉਸ ਜੰਡ ਦੀ ਸਾਡੇ ਨੌਜਵਾਨਾਂ ਨੂੰ ਸੁਣਾਓ ਉਸ ਜੰਡ ਦੀ ਗੱਲ ਤਾਂ ਜੋ ਦ੍ਰਿੜਤਾ ਵਾਲੇ ਪੈਦਾ ਹੋਣ ਕੌਮੀਅਤ ਅੰਦਰ ਜਾਗੇ ਜਜ਼ਬੇ ਵਾਲੇ ਪੈਦਾ ਹੋਣ ਸੂਰਮੇ ਪੈਦਾ ਹੋਣ ਇੱਥੇ ਇਹਨਾਂ ਜੇ ਪੰਜ ਚਾਰ ਪੁੱਠੇ ਸਿੱਧੇ ਗਾਇਕਾਂ ਨੇ ਜੰਡ ਸੁਣਾ ਸੁਣਾ ਕੇ ਨਾ ਸਾਡਾ ਬ੍ਰੇਨ ਵਾਸ਼ ਕਰ ਦਿੱਤਾ ਹੈ ਇੰਨਾ ਜੰਡ ਸੁਣਾਇਆ ਇੰਨਾ ਜੰਡ ਸੁਣਾਇਆ ਕਿ ਬਹੁਤੇ ਸਾਡੇ ਪੰਜਾਬ ਦੇ ਨੌਜਵਾਨ ਮਿਰਜ਼ੇ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਗਏ ਮਿਰਜ਼ਾ ਹੀ ਬਾਬਾ ਸਮਝਣ ਲੱਗ ਗਏ ਵੀ ਸਾਡਾ ਬਾਬਾ ਤੇ ਇਹੀ ਹੈ ਰਾਂਝਾ ਵੀ ਬਾਬਾ ਮਿਰਜ਼ਾ ਵੀ ਬਾਬਾ ਕਿਉਂਕਿ ਸੁਣਿਆ ਹੀ ਇੰਨਾ ਬ੍ਰੇਨ ਵਾਸ਼ ਹੋ ਗਿਆ ਕਈ ਬੰਦੇ ਤੇ ਗੱਲ ਪੈਣਗੇ ਤੁਹਾਡੇ ਤੁਸੀਂ ਇਦਾਂ ਕਹਿ ਕੇ ਵੇਖੋ ਕਾਲਜਾਂ 'ਚ ਪੜ੍ਹਨ ਵਾਲੇ ਹੋ ਤੁਹਾਨੂੰ ਕਹਿਣਗੇ ਕਿੱਥੋਂ ਸਿੱਖ ਕੇ ਆਇਆ ਓਏ ਸੱਚੇ ਆਸ਼ਕਾਂ ਤੇ ਤਵੇ ਨਹੀਂ ਲਾਈਦੇ ਆਖੋ ਸਤਨਾਮ ਕਹੇਗਾ ਤੁਹਾਨੂੰ ਕੋਈ ਨਾ ਕੋਈ ਇਹ ਸੱਚੇ ਆਸ਼ਕ ਸੀ ਮਿਰਜ਼ਾ ਸਾਹਿਬਾ ਇਹ ਸੱਚੇ ਆਸ਼ਕ ਸੀ ਜੇ ਕੋਈ ਬੰਦਾ ਕਵੇ ਵੀ ਜੇ ਤੇਰੀ ਭੈਣ ਸਾਹਿਬਾ ਬਣ ਗਈ ਵੀ ਅਸੀਂ ਵੀ ਸੱਚਾ ਉਹ ਲੱਭ ਲਿਆ ਕਿਤੇ ਮਿਰਜ਼ਾ ਉਹਨੇ ਫਿਰ ਮਾਰੇਗਾ ਚੀਕਾਂ ਆਖੋ ਸਤਨਾਮ ਫਿਰ ਚੀਕਾਂ ਮਾਰੇਗਾ ਸੱਚਾ ਕਹਿਣ ਵਾਲਿਆ ਦਿਲ ਹੈ ਜੇ ਤੇਰੀ ਭੈਣ ਨੇ ਲੱਭ ਲਿਆ ਕੋਈ ਮਿਰਜ਼ਾ ਫਿਰ ਕੀ ਕਰੇਗਾ ਅਸੀਂ ਇਹੋ ਜਿਹਾ ਨਹੀਂ ਸੁਣਨਾ ਇਹੋ ਜਿਹਾ ਕੁਝ ਕੀ ਹੈ ਸਾਡੇ ਕੋਲ ਉਹ ਲਛਮਣ ਸਿੰਘ ਦੇ ਜੰਡ ਦੀ ਗੱਲ ਕਰੋ ਕਿਵੇਂ ਉਹਨੂੰ ਸ਼ਹੀਦ ਕੀਤਾ ਗਿਆ ਇੱਥੇ ਗੱਲਾਂ ਕਰਦੇ ਨੇ ਸੱਸੀ ਦੇ ਪੈਰ 'ਚ ਛਾਲੇ ਹੋ ਗਏ ਸੱਸੀ ਥਲਾਂ ਵਿੱਚ ਭੁੱਜ ਗਈ ਅਸੀਂ ਕੀ ਲੈਣਾ ਹੈ ਸਾਡੇ ਕੋਲ ਗੱਲ ਕਰੋ ਗੁਰੂ ਅਰਜਨ ਦੇਵ ਜੀ ਦੇ ਸਰੀਰ ਤੇ ਪਏ ਛਾਲਿਆਂ ਦੀ ਸੁਣੋ ਸਾਡੇ ਕੋਲ ਗੱਲ ਕਰੋ ਸਾਹਿਬਜ਼ਾਦੇ ਬਾਬਾ ਜੀ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਚਰਨਾਂ ਦੇ ਪਏ ਛਾਲਿਆਂ ਦੀ ਗੱਲ ਕਰੋ ਸਾਡੇ ਕੋਲ ਗੱਲ ਕਰੋ ਮਾਛੀਵਾੜ ਦੇ ਜੰਗਲਾਂ ਦੀ ਉਹ ਜੰਡ ਦੇ ਥੱਲੇ ਨੀਲੇ ਦਾ ਸ਼ਾਹ ਸਵਾਰ ਟਿੰਡ ਦਾ ਸਰਾਣਾ ਲਾ ਕੇ ਪਏ ਨੇ ਨਾ ਘੋੜਾ ਏ ਨਾ ਜੋੜਾ ਏ ਨਾ ਬਾਜ ਏ ਨਾ ਸਿਰ ਤੇ ਤਾਜ ਸਾਡੇ ਨਾਲ ਗੱਲ ਕਰੋ ਉਹ ਛਾਲਿਆਂ ਦੀ ਬਾਹ ਤੋਂ ਫੜ ਕੇ ਰੋਕੋ ਓਏ ਨਾ ਕਰ ਸਾਡੇ ਕੋਲ ਅਸੀਂ ਸਿੱਖ ਹੁੰਦੇ ਹਾਂ ਅਸੀਂ ਉਹਨਾਂ ਛਾਲਿਆਂ ਨੂੰ ਤੇ ਯਾਦ ਕਰਾਂਗੇ ਅਸੀਂ ਉਹਨਾਂ ਤੋਂ ਕੀ ਲੈਣਾ ਹੈ ਪਰ ਇੱਥੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਪਏ ਛਾਲਿਆਂ ਦੀ ਗੱਲ ਨਹੀਂ ਕੀਤੀ ਗਈ ਇਹ ਪਾਲਸੀਆਂ ਨੇ ਸਰਕਾਰਾਂ ਦੀਆਂ ਇਹ ਗੱਲਾਂ ਨੂੰ ਸਮਝੋ ਲੱਚਰਵਾਦ ਸਾਡੇ 'ਚ ਵਾੜਿਆ ਜਾਣ ਬੁੱਝ ਕੇ ਇਹ ਜਾਣ ਬੁੱਝ ਕੇ ਇਦਾਂ ਦਾ ਕੁਝ ਕੀਤਾ ਹੈ ਜੁਝਾਰੂਆਂ ਦੀ ਕੌਮ ਨੂੰ ਇਦਾਂ ਦਾ ਕੁਝ ਤਾਂ ਕਰ ਦਿੱਤਾ ਗਿਆ ਵੀ ਪੁੱਠੇ ਪਾਸੇ ਪੈ ਜਾਣ ਇਹ ਬੇੜਾ ਗਰਕ ਕਰਨ ਵਾਸਤੇ ਪੰਜਾਬ ਦਾ ਜਿੱਥੇ ਨਸ਼ੇ ਵਾੜੇ ਨੇ ਜਿੱਥੇ ਡੇਰਾਵਾਦ ਵਾੜਿਆ ਉੱਥੇ ਲੱਚਰਵਾਦ ਵੀ ਵਾੜਿਆ ਹੈ ਇਹ ਇੰਨਾ ਪੁਰਾਣਾ ਹੋ ਗਿਆ ਹੈ ਅੱਜ ਬੇੜੀਆਂ ਹੀ ਪੈਰਾਂ ਵਿੱਚ ਪਈਆਂ ਬੇੜੀਆਂ ਹੀ ਗਲਾਂ ਵਿੱਚ ਪਈਆਂ ਬੇੜੀਆਂ ਹੀ ਸਾਨੂੰ ਹਾਰ ਲੱਗਣ ਲੱਗ ਪਈਆਂ ਨੇ ਹੱਥ ਕੜੀਆਂ ਨੇ ਇਹ ਆਦਤ ਪੈ ਗਈ ਹੈ ਸਾਨੂੰ ਕਹਿੰਦੇ 50 ਸਾਲ ਬੇੜੀਆਂ ਵਿੱਚ ਬੰਦੇ ਨੂੰ ਬੰਨੀ ਰੱਖਿਆ ਜਦੋਂ ਉਹਨੂੰ ਬੇੜੀਆਂ 'ਚੋਂ ਛੱਡਿਆ ਉਹਦੇ ਹੱਥ ਖੋਲ੍ਹੇ ਉਹਦੇ ਪੈਰ ਖੋਲ੍ਹੇ ਉਹ ਚੀਕਾਂ ਮਾਰੇ ਕਹਿੰਦਾ ਮੈਨੂੰ ਫੇਰ ਬੇੜੀਆਂ ਲਾ ਦਿਓ ਮੇਰਾ ਮਨ ਕਾਲਾ ਪੈਂਦਾ ਮੈਨੂੰ ਆਦਤ ਪੈ ਗਈ ਹੈ ਸ਼ਿੰਗਾਰ ਬਣ ਗਈਆਂ ਬੇੜੀਆਂ ਮੇਰੀਆਂ ਇਸੇ ਤਰ੍ਹਾਂ ਸਾਨੂੰ ਨਾ ਇਹ ਕੁਝ ਦੀ ਅੱਜ ਪਿਛਲੇ ਇਹ 50 ਸਾਲਾਂ ਵਿੱਚ ਇਹੋ ਜਿਹਾ ਕੁਝ ਸੁਣਾ ਸੁਣਾ ਕੇ ਸਾਡਾ ਬ੍ਰੇਨ ਵਾਸ਼ ਕਰਤਾ ਤੇ ਸਾਨੂੰ ਇਹ ਗੱਲਾਂ ਬਹੁਤ ਓਪਰੀਆਂ ਲੱਗਦੀਆਂ ਨੇ ਜਿਵੇਂ ਸ਼ਹਿਰਾਂ ਵਿੱਚ ਦੁੱਧ ਖਾਸ ਘੱਟ ਹੀ ਮਿਲਦਾ ਹੈ ਸ਼ਹਿਰਾਂ ਵਿੱਚ ਸ਼ੁੱਧ ਦੁੱਧ ਬਹੁਤ ਘੱਟ ਮਿਲਦਾ ਹੈ ਬਹੁਤੀ ਤੇ ਕੱਚੀ ਲੱਸੀ ਹੁੰਦੀ ਹੈ ਨਾ ਬਹੁਤਾ ਪਾਣੀ ਹੁੰਦਾ ਦੁੱਧ 'ਚ ਆਮ ਹੀ ਇਦਾਂ ਹੁਣ ਜਿਹੜਾ ਬੰਦਾ ਪਿੰਡ 'ਚ ਰਹਿਣ ਵਾਲਾ ਹੈ ਉਹ ਹੁਣ ਅਸਲੀ ਦੁੱਧ ਪੀਂਦਾ ਤੇ ਜਿਹੜਾ ਸ਼ਹਿਰ 'ਚ ਰਹਿਣ ਵਾਲਾ ਕੱਚੀ ਲੱਸੀ ਤੇ ਸਾਲ ਰਹਿੰਦਾ ਰਹਿੰਦਾ ਬੰਦਾ ਆਪਣੇ ਪਿੰਡ ਗਿਆ ਤੇ ਭਰਾ ਨੇ ਕੜੀ ਵਾਲਾ ਗਲਾਸ ਭਰ ਕੇ ਦੁੱਧ ਦਾ ਬਾਖੜ ਮੱਝ ਦਾ ਗਾੜਾ ਦੁੱਧ ਭਰ ਕੇ ਤੇ ਉਹਨੇ ਕੜੀ ਵਾਲਾ ਗਲਾਸ ਦਿੱਤਾ ਤੇ ਪੀ ਕੇ ਤੇ ਸਾਰੀ ਰਾਤ ਸੌਂ ਨਾ ਸਕਿਆ ਪਚਿਆ ਨਹੀਂ ਤੇ ਸਵੇਰੇ ਆਂਦਾ ਤੁਹਾਡੇ ਦੁੱਧ 'ਚ ਨੁਕਸ ਹੈ ਉਹ ਕਹਿੰਦੇ ਦੁੱਧ 'ਚ ਨੁਕਸ ਨਹੀਂ ਸ਼ਹਿਰ 'ਚ ਜਾ ਕੇ ਤੈਨੂੰ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਸ਼ਹਿਰ 'ਚ ਗਿਆ ਨਾ ਤੈਨੂੰ ਕੱਚੀ ਲੱਸੀ ਪੀਣ ਦੀ ਆਦਤ ਪੈ ਗਈ ਹੈ ਕਸੂਰ ਦੁੱਧ ਦਾ ਨਹੀਂ ਭਾਈ ਕਸੂਰ ਦੁੱਧ ਸੀ ਠੀਕ ਹੈ ਹੁਣ ਕਾਰਨ ਸੁਣੋ ਆ ਗੱਲਾਂ ਨੇ ਨਾ ਜਿਹੜੀਆਂ ਹੈ ਸੱਚ ਹੈ ਇਹ ਹਜ਼ਮ ਤਾਂ ਨਹੀਂ ਹੁੰਦੀਆਂ ਕਿਉਂਕਿ ਪੁੱਠਾ ਸਿੱਧਾ ਸੁਣਨ ਦੀ ਆਦਤ ਪੈ ਗਈ ਹੈ ਤਾਂ ਇਹ ਭੈੜੀਆਂ ਵੀ ਲੱਗਦੀਆਂ ਨੇ ਕਈ ਵਾਰੀ ਏਦਾਂ ਲੱਗਦਾ ਹੈ ਵੀ ਏਦਾਂ ਕਿਉਂ ਪਰ ਸੱਚ ਇਹੋ ਹੀ ਹੈ ਆਦਤ ਪੈ ਗਈ ਨਾ ਸੁਣਨ ਦੀ ਤਾਂ ਕਰਕੇ ਫਿਰ ਔਖਾ ਜਿਹਾ ਲੱਗਦਾ ਹੈ ਗੁਰਬਾਣੀ ਦਾ ਸੱਚ ਸੁਣਨ ਵਾਸਤੇ ਸਮਝਣ ਵਾਸਤੇ ਜਿਗਰਾ ਚਾਹੀਦਾ ਬਈ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾ ਥਾ ਰਾਰ ਕਰਤ ਝੂਠੀ ਲੱਗ ਗਾਥਾ ਵੇਖੋ ਇੱਧਰ ਧਿਆਨ ਰੱਖਿਓ ਬਈ ਕਹਿੰਦੇ ਸੱਚ ਸੱਚੀ ਅੰਮ੍ਰਿਤ ਕਥਾ ਸੁਣੀ ਨਹੀਂ ਜਾਂਦੀ ਸੱਚੀ ਸੱਚ ਜਿਹੜਾ ਨਾ ਸੱਚ ਇਹਨੂੰ ਹਜ਼ਮ ਕਰਨਾ ਖੇਡ ਸੱਚ ਸੁਣਨਾ ਖੇਡ ਹੁਣ ਇੱਥੇ ਤੁਸੀਂ ਸੱਚ ਸੱਚ ਗੁਰਬਾਣੀ ਦੀ ਕਥਾ ਕਰੋ ਗੁਰਬਾਣੀ ਦੀ ਜਦੋਂ ਕਥਾ ਕਰਨੀ ਹੈ ਤੇ ਕਈ ਵਾਰੀ ਤੀਰ ਸਿੱਧੇ ਚੱਲਣੇ ਨੇ ਜਿਹੜੇ ਪ੍ਰਧਾਨ ਨੂੰ ਵੀ ਲੱਗ ਜਾਣੇ ਨੇ ਐਸੇ ਤੀਰ ਚੱਲਣੇ ਨੇ ਜਿਹੜੇ ਸਰਪੰਚਾਂ ਨੂੰ ਵੀ ਲੱਗਣੇ ਨੇ ਪੰਚਾਂ ਨੂੰ ਵੀ ਲੱਗਣੇ ਨੇ ਪ੍ਰਧਾਨ ਨੂੰ ਵੀ ਲੱਗਣੇ ਨੇ ਹਰੇਕ ਤੇ ਨਹੀਂ ਨਾ ਚੱਲ ਸਕਦਾ ਗੁਰਬਾਣੀ ਦੀ ਸੱਚੀ ਕਥਾ ਕਹਿੰਦੇ ਲੋਕਾਂ ਨੂੰ ਫਿੱਟ ਨਹੀਂ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਕਹਿੰਦੇ ਝੂਠੀਆਂ ਕਹਾਣੀਆਂ ਸੁਣ ਸੁਣ ਕੇ ਲੋਕੀ ਉਹਨਾਂ ਤੇ ਵਿਸ਼ਵਾਸ ਕਰਦੇ ਨੇ ਸੱਚੀ ਕਥਾ ਕਰਨ ਵਾਲਿਆਂ ਨਾਲ ਲੜਨ ਆਉਂਦੇ ਨੇ ਗਲ ਪੈਣ ਆਉਂਦੇ ਨੇ ਰਾਰ ਕਰਦੇ ਨੇ ਲੜਦੇ ਨੇ ਸਗੋਂ ਸੱਚੀ ਕਥਾ ਨੂੰ ਮੰਨਣਾ ਤੇ ਕੀ ਹੈ ਮੰਨਦੇ ਨਹੀਂ ਸਗੋਂ ਲੜਦੇ ਆ ਕੇ ਗਲ ਪੈਣਗੇ ਤੁਸੀਂ ਗੁੱਗੇ ਦੇ ਵਿਰੁੱਧ ਕਿਵੇਂ ਬੋਲ ਪਏ ਗਲ ਪੈਂਦੇ ਨੇ ਆ ਕੇ ਤੁਸੀਂ ਡੇਰਾ ਸਾਹਿਬ ਦੇ ਵਿਰੁੱਧ ਕਿਵੇਂ ਬੋਲ ਪਏ ਗਲ ਪੈਣਗੇ ਤੁਹਾਡਾ ਗਲ ਫੜਨਗੇ ਆ ਕੇ ਤੁਸੀਂ ਕੌਣ ਹੁੰਦੇ ਹੋ ਉਹਨਾਂ ਨੂੰ ਵਿਰੁੱਧ ਬੋਲਣ ਵਾਲੇ ਕਹਿੰਦੇ ਸੁਣੀ ਸੱਚੀ ਕਥਾ ਸੁਣੀ ਨਹੀਂ ਜਾਂਦੀ ਅੱਗੋਂ ਸੁਣਨਾ ਤੇ ਕੀ ਇਹ ਲੜਦੇ ਨੇ ਲੋਕ ਝਗੜਾ ਕਰਦੇ ਨੇ ਸੋ ਸੁਣੋ ਅਸੀਂ ਕੀ ਲੈਣਾ ਉਸ ਚੰਡ ਤੋਂ ਅਸੀਂ ਕੀ ਲੈਣਾ ਰਾਂਝੇ ਨੇ ਕੰਨ ਪੜਵਾਲੇ ਅਸੀਂ ਰਾਂਝੇ ਦੇ ਪਾਟੇ ਕੰਨਾਂ ਤੋਂ ਕੀ ਲੈਣਾ ਹੈ ਗੱਲ ਕਰੋ ਉਹਦੀ ਜਿਹਨੇ ਆਪਣੇ ਤਨ ਵਿੱਚ ਆਰਾ ਫਰਵਾ ਲਿਆ ਭਾਈ ਮਤੀ ਦਾਸ ਦਾ ਸਾਰਾ ਸਰੀਰ ਦੋ ਟੁਕੜੇ ਕਰ ਦਿੱਤਾ ਗਿਆ ਸਾਡੇ ਕੋਲ ਮਤੀ ਦਾਸ ਦਾ ਇਤਿਹਾਸ ਹੈ ਅਸੀਂ ਰਾਂਝੇ ਦੇ ਕੰਨਾਂ ਤੋਂ ਕੀ ਲੈਣਾ ਹੈ ਅਸੀਂ ਕੀ ਲੈਣਾ ਹੈ ਬਾਹ ਤੋਂ ਫੜ ਲਿਆ ਕਰੋ ਗਾਉਣ ਵਾਲਿਆਂ ਨੂੰ ਤੂੰ ਕੌਣ ਹੁੰਦਾ ਸੁਣਾਉਣ ਵਾਲਾ ਪੰਜਾਬ ਦੀ ਧਰਤੀ ਤੇ ਆਇਆ ਹੈ ਉਹਨਾਂ ਸੂਰਮਿਆਂ ਦਾ ਸੱਚੇ ਆਸ਼ਕਾਂ ਦਾ ਇਤਿਹਾਸ ਸੁਣਾ ਸਾਨੂੰ ਅਸੀਂ ਨਹੀਂ ਸੁਣਨਾ ਸੁਣਨੋਂ ਹਟ ਜਾਓ ਨੌਜਵਾਨੋਂ ਲੋਕੀ ਸੁਣਾਉਣੋਂ ਆਪੇ ਹਟ ਜਾਣਗੇ ਤੁਸੀਂ ਸੁਣਨੋਂ ਹਟ ਜਾਓ ਸੁਣਾਉਣੋਂ ਆਪੇ ਹਟ ਜਾਣਗੇ ਤੁਸੀਂ ਸਿਆਣੇ ਹੋ ਜਾਓ ਗਾਇਕ ਆਪੇ ਸਿਆਣੇ ਹੋ ਜਾਣਗੇ ਤੁਸੀਂ ਸਿਆਣੇ ਹੋ ਜਾਓ ਲੀਡਰ ਆਪੇ ਸਿਆਣੇ ਹੋ ਜਾਣਗੇ ਅੱਜ ਕੌਮ ਅਵੇਅਰ ਹੋ ਜਾਏ ਵਿਗੜਿਆਂ ਲੀਡਰਾਂ ਨੂੰ ਫੜ ਕੇ ਗੱਦੀਆਂ ਤੋਂ ਥੱਲੇ ਲਾ ਦੇਣਗੇ ਵਿਗੜਿਆਂ ਗਾਇਕਾਂ ਨੂੰ ਸਟੇਜਾਂ ਤੋਂ ਲਾ ਦੇਣਗੇ ਕਦੋਂ ਜਦੋਂ ਪੰਜਾਬੀ ਜਾਗ ਜਾਣਗੇ ਸਾਰੇ ਆ ਸਿੱਖ ਜਾਗ ਜਾਣਗੇ ਸਾਰੇ ਤੇ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਵੀ ਮਨ ਦੇ ਤਲ ਤੇ ਨਾਸਤਿਕਤਾ ਹੁੰਦੀ ਹੈ ਕੋਈ ਦਮਾਲਾ ਬਣ ਕੇ ਆਸਤਿਕ ਨਹੀਂ ਬਣ ਜਾਂਦਾ ਸ਼ਰਧਾਵਾਨ ਨਹੀਂ ਸਿੱਖ ਨਹੀਂ ਚੋਲਾ ਮੇਰੇ ਵਾਂਗੂ ਪਾ ਕੇ ਬਹਿ ਗਿਆ ਬਾਜੇ ਤੇ ਅਸੀਂ ਅੰਦਰੋਂ ਸਿੱਖ ਬਣ ਗਏ ਅੰਦਰੋਂ ਅਸੀਂ ਆਸਤਿਕ ਬਣ ਗਏ ਇਹ ਤੇ ਗੁਰੂ ਬਣਾਵੇ ਬਣਦਾ ਬੰਦਾ ਤੇ ਜਿੱਦਣ ਅਸੀਂ ਮਨੋਂ ਸਿੱਖ ਬਣ ਜਾਾਂਗੇ ਚੇਤਾ ਰੱਖਿਓ ਇੰਨੇ ਹੀ ਨਹੀਂ ਮੁੱਕਦੇ ਜਿੰਨੇ ਕਾਪਾਂ ਬੈਠੇ ਆ ਇੰਨੇ ਹੀ ਨਹੀਂ ਮੁੱਕਣੇ ਆਪਾਂ ਇੰਨੇ ਹੀ ਇਲਾਕੇ 'ਚ ਨਹੀਂ ਵੜ ਸਕਦਾ ਕੋਈ ਪਤਾ ਲੱਗ ਜਾਏਗਾ ਵੀ ਹੁਣ ਸਿੱਖ ਜਾਗ ਗਏ ਆ ਇਹਨਾਂ ਨੂੰ ਜੇ ਮਤੀ ਦਾਸ ਦੀ ਗੱਲ ਸੁਣਾਵਾਂਗੇ ਤੇ ਸੁਣਨਗੇ ਇਹਨਾਂ ਨੇ ਰਾਂਝੇ ਦੇ ਕੰਨਾਂ ਦੀ ਨਹੀਂ ਸੁਣਨੀ ਆਖੋ ਸਤਨਾਮ ਇਹਨਾਂ ਨੇ ਨਹੀਂ ਸੁਣਨੀ ਇਹਨਾਂ ਨੂੰ ਹੁਣ ਜਾਗ ਕਿਹਨੇ ਜਗਾਇਆ ਗੁਰੂ ਜੀ ਨੇ ਫਿਰ ਪੜ ਲਓ ਗੁਰਸਿੱਖ ਮੀਤ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਨ ਮਾਨੋ ਹਰ ਹਰ ਕਥਾ ਨਿਰਾਲੀ ਭਲਾ ਕਾਹਦੇ ਵਿੱਚ ਹੀ ਹੈ ਸਾਡਾ ਭਲਾ ਕਾਹਦੇ ਵਿੱਚ ਹੈ ਜੀ ਜੋ ਗੁਰੂ ਜੀ ਕਹਿੰਦੇ ਸਾਡਾ ਭਲਾ ਕਾਹਦੇ ਵਿੱਚ ਹੈ ਜੋ ਗੁਰੂ ਜੀ ਕਹਿੰਦੇ ਭਲਾ ਕਰਕੇ ਮਨ ਗੁਰੂ ਜੀ ਦੇ ਬਚਨਾਂ ਦਾ ਸਿੱਖ ਇਤਿਹਾਸ ਸੁਣ ਗੁਰੂ ਜੀ ਨੂੰ ਸੁਣ ਗੁਰਬਾਣੀ ਨੂੰ ਸੁਣ ਤੇ ਇਹ ਤੇ ਤੁਸੀਂ ਬਹੁਤ ਵਾਰ ਸੁਣਿਆ ਹੈ ਹੁਣ ਆਹ ਬਚਨ ਗੁਰੂ ਰਾਮਦਾਸ ਜੀ ਦੇ ਸੁਣ ਰਹੇ ਹਾਂ ਆਪਾਂ ਚੌਥੇ ਪਾਤਸ਼ਾਹ ਜੀ ਨੂੰ ਸੁਣੋ ਧਿਆਨ ਲਾ ਕੇ ਕਿਤੇ ਸੁਣ ਲਓ ਫਿਰ ਜਿਹੜਾ ਗੁਰੂ ਰਾਮਦਾਸ ਜੀ ਦਾ ਫੈਨ ਹੋ ਗਿਆ ਉਹ ਦੁੱਕੀ ਤਿੱਕੀ ਆ ਇਹਨਾਂ ਦਾ ਫੈਨ ਨਹੀਂ ਹੋ ਸਕਦਾ ਇਹਨਾਂ ਦਾ ਫੈਨ ਨਹੀਂ ਬਣ ਸਕਦਾ ਬੰਦਾ ਕਦੀ ਵੀ ਉਹ ਕੀ ਲੈਣਾ ਅਸੀਂ ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਹੰਸਾਂ ਨਾਲ ਜਿਹਦੀ ਯਾਰੀ ਹੋਵੇ ਉਹਨੇ ਬਗਲੇ ਤੋਂ ਕੀ ਲੈਣਾ ਹੈ ਜਿਹੜਾ ਸਮੁੰਦਰਾਂ 'ਚ ਤਾਰੀਆਂ ਲਾਉਣ ਵਾਲਾ ਹੈ ਉਹਨੇ ਛੱਪੜਾਂ ਤੋਂ ਕੀ ਲੈਣਾ ਹੈ ਉਹ ਸਾਡਾ ਗੁਰੂ ਪੂਰਾ ਹੈ ਪੂਰੀ ਸਿਫਤ ਵਾਲਾ ਕਿਉਂ ਦਰ ਦਰ ਤੇ ਫਿਰਨਾ ਹੈ ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਨੇ ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਦੇ ਭਲੋ ਨਾ ਕਹਿ ਹੈ ਕੋਏ ਐਡਾ ਸਮੁੰਦਰ ਛੱਡ ਕੇ ਤੂੰ ਕਿਉਂ ਛੱਪੜਾਂ ਚ ਨਹਾਉਂਦਾ ਫਿਰਦਾ ਹੈ, ਤੇਰੀ ਮੱਤ ਮਾਰੀ ਗਈ। ਆ ਗੁਰਬਾਣੀ ਆ ਸਹਿਜ ਪਾਠ ਰਿਲੀਜ਼ ਕੀਤਾ ਹੈ, ਇਹ ਟੇਪ ਰੱਖ ਗੱਡੀ ਦੇ ਵਿੱਚ, ਸੁਣ ਸਹਿਜ ਪਾਠ ਨਾਲ ਨਾਲ ਕਰ, ਪੜ੍ਹਨਾ ਆ ਜਾਏ ਘਰਾਂ ਵਿੱਚ ਗੁਰਬਾਣੀ ਦੀ ਟੇਪ ਚੱਲੇ, ਤੇਰੀ ਗੱਡੀ ਵਿੱਚ ਗਾਉਣ ਵਾਲੇ ਦੀ ਟੇਪ ਕੀ ਕਰਦੀ ਹੈ, ਤੇਰੇ ਘਰ ਵਿੱਚ ਗਾਉਣ ਵਾਲੇ ਦੀ ਟੇਪ ਕਿਉਂ ਹੈ, ਕੱਢ ਦੇ ਸਭ ਕੁਛ, ਇਹ ਸੁਣ ਜੋ ਗੁਰੂ ਜੀ ਕਹਿੰਦੇ। ਗੁਰੂ ਜੀ ਦਾ ਫੈਨ ਬਣ ਜਾ, ਸੱਚ ਹੈ ਗੁਰੂ ਨਾਨਕ ਨੂੰ ਸੁਣਨ ਵਾਲਾ ਕਿਸੇ ਦੂਜੇ ਤੀਜੇ ਦਾ ਕੋਈ ਫੈਨ ਨਹੀਂ ਹੋ ਸਕਦਾ, ਪਰ ਸੁਣ ਕੇ ਵੇਖੋ, ਸਤਿਗੁਰ ਜੀ ਨੂੰ ਸੁਣ ਕੇ ਵੇਖੋ, ਤੁਹਾਡੇ ਬੈਠਿਆਂ ਦਾ ਹੀ ਇਸ਼ਨਾਨ ਕਰਾਈ ਜਾਂਦੇ ਨੇ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਏਦਾਂ ਧਿਆਨ ਲਾ ਕੇ ਸੁਣੋ, ਮਨ ਦੇ ਤਲ ਤੇ ਇਸ਼ਨਾਨ ਹੋ ਰਿਹਾ, ਮਨ ਦਾ ਨਹਾਉਣ ਹੋ ਰਿਹਾ, ਮਨ ਨਹਾ ਰਿਹਾ, ਇਹਦੀ ਲੋੜ। ਮਨ ਇਸ਼ਨਾਨ ਹੋਏਗਾ ਮਨ ਦਾ, ਇਹ ਮਜ਼ਬੂਤ ਹੋਏਗਾ, ਮਨ ਨਿਰਮਲ ਹੋਏਗਾ, ਮਨ ਸ਼ੁੱਧ ਹੋਏਗਾ। ਪਰ ਜਦੋਂ ਮਨ ਦੇ ਤਲ ਤੇ ਸ਼ੁੱਧ ਹੋ ਗਏ ਨਾ ਆਪਾਂ, ਬਾਹਰੋਂ ਤੇ ਬੜੇ ਸਾਫ਼ ਸੁਥਰੇ ਆ, ਸੋਹਣੀਆਂ ਦਸਤਾਰਾਂ ਨੇ, ਸੋਹਣੇ ਕੱਪੜੇ ਨੇ, ਇਹ ਅਸੀਂ ਬਾਹਰੋਂ ਸ਼ੁੱਧ ਹੋ ਗਏ ਆ, ਮਨ ਦੇ ਤਲ ਤੇ ਸ਼ੁੱਧ ਹੋ ਗਏ ਜਿੱਦਣ, ਉਦਣ ਤੇ ਕਹਿੰਦੇ ਰੱਬ ਪਿੱਛੇ ਪਿੱਛੇ ਭੱਜਿਆ ਫਿਰਦਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਬੋਲ ਕੇ ਪੜ੍ਹ ਦੇ ਕਹਿਤ ਕਬੀਰ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਫਿਰ ਮਨ ਨਿਰਮਲ ਹੋ ਜਾਏਗਾ, ਚਨਾ ਦੇ ਵਿੱਚ ਡੁੱਬ ਗਈ। ਸੋਹਣੀ ਮਹੀਵਾਲ ਦੀ ਗੱਲ ਕਰਦੇ ਨੇ ਲੋਕ, ਪਾਣੀ ਵਿੱਚ ਡੁੱਬਣ ਦੀ ਗੱਲ ਕਰਨ ਵਾਲਿਆ ਸਾਡੇ ਨਾਲ ਗੱਲ ਕਰ, ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਚ ਉਬਾਲਿਆ। ਸਾਨੂੰ ਉਬਲਦੀ ਦੇਗ ਦਾ ਚੇਤਾ ਭੁੱਲ ਜਾਏ ਤਾਂ ਚਨਾ ਦੀਆਂ ਗੱਲਾਂ ਸੁਣਾਈਆਂ ਗਈਆਂ। ਸਾਨੂੰ ਭਾਈ ਦਿਆਲੇ ਦੀ ਦੇਗ ਭੁੱਲ ਜਾਏ ਸਿੱਖੋ, ਇਹ ਤਾਂ ਇਹਨਾਂ ਨੇ ਸਾਡਾ ਬ੍ਰੇਨ ਵਾਸ਼ ਕੀਤਾ, ਤਾਂ ਸਾਨੂੰ ਇਦਾਂ ਦਾ ਕੁਝ ਸੁਣਾਇਆ। ਸਾਨੂੰ ਚਰਖੜੀਆਂ ਭੁੱਲ ਜਾਣ, ਸਾਨੂੰ ਆਰੇ ਭੁੱਲ ਜਾਣ, ਤਾਂ ਇਹਨਾਂ ਨੇ ਸਾਨੂੰ ਇਹੋ ਜਿਹਾ ਕੁਝ ਸੁਣਾਇਆ। ਮੁੰਦਰਾਂ ਦੀਆਂ ਗੱਲਾਂ ਹੋਣ ਲੱਗ ਪਈਆਂ, ਮੁੰਦਰਾਂ ਦੀਆਂ। 12 ਸਾਲ ਗੁਰੂ ਅਮਰਦਾਸ ਜੀ ਦੀ ਸੇਵਾ ਭੁੱਲ ਜਾਏ, ਤਾਂ ਕਰਕੇ 12 ਸਾਲ ਮੱਝੀਆਂ ਦੀ ਗੱਲ ਕੀਤੀ ਇਹਨਾਂ ਨੇ। 12 ਸਾਲ ਮੱਝੀਆਂ ਚਾਰੀਆਂ, ਬਣਿਆ ਲੋਕਾਂ ਨੂੰ ਪਤਾ ਹੈ ਕਿਹੜੇ ਗੁਰੂ ਸਨ ਜਿਨ੍ਹਾਂ ਨੇ 12 ਸਾਲ ਸੇਵਾ ਕੀਤੀ ਸੀ ਗਾਗਰ ਧੋਣ ਦੀ। ਅੱਜ ਵਿਰਲੇ ਵਿਰਲੇ ਨੌਜਵਾਨਾਂ ਨੂੰ ਪਤਾ ਵੀ ਗੁਰੂ ਅਮਰਦਾਸ ਜੀ ਨੇ 12 ਸਾਲ ਮੱਝੀਆਂ ਚਾਰੀਆਂ, ਇਹ ਸਾਰਿਆਂ ਨੂੰ ਪਤਾ ਹੈ। ਤੇ ਫਿਰ ਜਦੋਂ ਬਾਈਕਾਂ ਲੈ ਕੇ ਗੇੜਾ ਦੇਣ ਜਾਂਦੇ ਨੇ ਨਾ, ਬੂਹੇ ਅੱਗੇ ਖਲੋ ਕੇ ਹਾਰਨ ਮਾਰਦੇ ਨੇ, ਉੱਪਰ ਬਾਰੀਆਂ ਤਾਕੀਆਂ ਵੱਲ ਵੇਖ ਕੇ ਹਾਰਨ ਮਾਰਦੇ ਨੇ ਵੀ ਖੋਲੇਗਾ, ਇਹ ਸਭ ਰਾਂਝੇ ਦੇ ਚੇਲੇ ਨੇ, ਆਖੋ ਸਤਨਾਮ, ਇਹ ਰਾਂਝੇ ਤੋਂ ਸਿੱਖੇ ਨੇ, ਸੁਣਾ ਲਓ ਰਾਂਝਾ। ਆ ਮੇਰੇ ਬਜ਼ੁਰਗ ਜਿਹੜੇ ਕਈ ਕਿੱਸੇ ਸੁਣਦੇ ਰਹੇ ਨੇ ਨਾ, ਵੀ ਆਏ ਨੇ ਤੇ ਸੁਣਾਓ ਤੇ ਸੁਣਾ ਲਓ ਰਾਂਝਾ। ਹੁਣ ਘਰ ਵਿੱਚ ਹੋ ਰਹੀ ਹੈ ਨਾ ਖੇਡ, ਇਹ ਜਿਹੜਾ ਕੁਝ ਸੁਣਾਉਂਦਾ ਰਿਹਾ, ਨਿੱਕੇ ਜਿਹੇ ਬੱਚੇ ਨੂੰ ਨਾਲ ਲਿਜਾਂਦਾ ਹੁੰਦਾ ਸੀ ਨਾ ਵੀ ਆ ਜਾ ਚੱਲੀਏ, ਖਾੜਾ ਲਗਾ, ਆ ਜਾ ਚੱਲੀਏ, ਉਹ ਜਿਹੜੀ ਸਾਖੀ ਸੁਣ ਕੇ ਆਇਆ ਸੀ ਤੇਰੇ ਘਰ ਵਿੱਚ ਹੀ ਵਾਪਰ ਰਹੀ ਹੈ। ਹੁਣ ਸੁਣਾ ਲਓ, ਪੁੱਤ ਵੀ ਉਦਾਂ ਹੀ ਕਰਦਾ, ਬੱਚੇ ਉਦਾਂ ਹੀ ਕਰਦੇ ਨੇ। ਤੇ ਜੇ ਕਿਤੇ ਸੁਣਾਇਆ ਹੁੰਦਾ ਤੁਸੀਂ ਬਾਬਾ ਆਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਂਪੁਰਖਾਂ ਦਾ ਜੀਵਨ, ਤੁਹਾਡਾ ਬੱਚਾ ਬਹਿ ਕੇ ਸਿਮਰਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਸੁਣਾਉਂਦੋ ਬਾਪੂ ਬਹਿ ਕੇ ਆਪਣੇ ਪੁੱਤਰ ਨੂੰ, ਤੇ ਤੇਰਾ ਪੁੱਤਰ ਗੱਲ ਕਰਦਾ ਸੂਰਮਿਆਂ ਵਾਲੀ ਗੱਲ ਕਰਦਾ। ਅੱਜ ਜਦੋਂ 15-20 ਸਾਲਾਂ ਦਾ ਹੋਇਆ ਨਾ, ਖੋਜ ਕਰਦਾ, ਇਹਦੇ ਫੋਨ ਵਿੱਚ ਬਾਬਾ ਜਰਨੈਲ ਸਿੰਘ ਦੇ ਲੈਕਚਰ ਫੀਡ ਹੁੰਦੇ, ਸੂਰਮਿਆਂ ਦੀਆਂ 12 ਫੀਡ ਕਰਦਾ, ਗੁਰਬਾਣੀ ਫੀਡ ਕਰਦਾ। ਅੱਜ ਫੋਨ ਤੂੰ ਲੈਤਾ ਇਹਨੇ, ਹੋਰ ਹੀ ਕੁਝ ਭਰਾ ਲਿਆ, ਮੋਟਰਸਾਈਕਲ ਲੈਤਾ ਇਹ, ਹੋਰ ਹੀ ਪਾਸੇ ਗੇੜੇ ਦਿੰਦਾ। ਚਲੋ ਜੀ ਇਹ ਤੇ ਪਿੱਛੇ ਲੰਘ ਗਿਆ, ਪਰ ਮੇਰਿਓ ਵੀਰੋ ਭਰਾਵੋ, ਤੁਸੀਂ ਕਿਸੇ ਦੇ ਪੁੱਤ ਹੋ ਤੇ ਕੱਲ੍ਹ ਤੁਸੀਂ ਵੀ ਕਿਸੇ ਦੇ ਪਿਓ ਬਣਨਾ। ਮੇਰੇ ਵੀਰ ਨੇ ਜਿਹੜੇ ਇਹਨਾਂ ਨੇ ਪਿਓ ਬੰਨਾ ਹੈ ਸਾਰਿਆਂ ਨੇ ਆਓ ਸੰਭਾਲੀਏ ਸਮਾਂ ਹੈ ਇਸ ਵੇਲੇ ਨੂੰ ਸੰਭਾਲੋ ਲੰਘਿਆ ਵੇਲਾ ਹੱਥ ਨਹੀਂ ਆਉਣਾ ਕਬੀਰ ਲੁੱਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਸ਼ਾ ਪਛਤਾਹੋਗੇ ਜਬ ਪ੍ਰਾਨ ਜਾਹੇਂਗੇ ਛੂਟ ਆ ਹੁਣ ਗਰਮੀ ਲੰਘ ਗਈ ਤੇ ਗਈ ਸਰਦੀ ਆਏਗੀ ਚਲੀ ਜਾਏਗੀ ਆ ਰੁੱਤਾਂ ਬੜੀਆਂ ਆਈਆਂ ਚਲੀਆਂ ਗਈਆਂ ਪਰ ਸਾਡਾ ਪਤਾ ਕਦੋਂ ਆ ਚਲੇ ਜਾਣਾ ਸਾਹ ਚੱਲਦੇ ਨੇ ਵੇਖੋ ਸਾਹ ਚੱਲ ਰਿਹਾ ਵੀ ਚੈੱਕ ਕਰੋ ਆਪਣੇ ਆਪਣੇ ਸਾਹ ਚੱਲਦੇ ਨੇ ਚੱਲ ਰਹੇ ਨੇ ਸਾਨੂੰ ਸੋਚਣਾ ਹੀ ਨਹੀਂ ਪੈਂਦਾ ਉਹ ਆਪੇ ਹੀ ਚਲਾਈ ਜਾਂਦਾ ਹੈ ਚਲਾਉਣ ਵਾਲਾ ਚਲਾ ਰਿਹਾ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਜੇ ਆਪਾਂ ਸੋਚਣਾ ਪੈਂਦਾ ਆਪਾਂ ਨੂੰ ਹਰੇਕ ਸਾਹ ਵਾਰੀ ਵੀ ਸੋਚੋ ਠੀਕ ਹੈ ਚੱਲਦਾ ਹੈ ਆਪਾਂ ਹੋਰ ਨਹੀਂ ਸੀ ਕੁਝ ਕਰ ਸਕਦੇ ਫਿਰ ਉਹ ਆਪੇ ਹੀ ਸੰਭਾਲੀ ਜਾਂਦਾ ਵੇਖੋ ਕਮਾਲ ਦੀ ਗੱਲ ਨਹੀਂ ਤੇਰਾ ਸਾਹ ਸੰਭਾਲ ਰਿਹਾ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਉਹ ਸਾਹ ਸੰਭਾਲਦਾ ਇਹ ਹਰੇਕ ਸਾਹ ਨਾਲ ਕਿਸੇ ਹੋਰ ਨੂੰ ਚੇਤਾ ਕਰੀ ਜਾਂਦਾ ਜਿਹੜਾ ਸਾਹ ਸੰਭਾਲਦਾ ਤੂੰ ਉਹਨੂੰ ਚੇਤਾ ਕਰ ਮਾਲਕ ਤੇਰਾ ਉਹ ਹੈ ਜਿਹੜਾ ਤੇਰੇ ਸਾਹ ਸੰਭਾਲਦਾ ਹੈ ਇੱਕ ਇੱਕ ਸਾਹ ਵੇਖੋ ਸੰਭਾਲ ਰਿਹਾ ਨਾ ਹੁਣ ਸਾਹ ਚੱਲਦਾ ਜਦੋਂ ਆਪਾਂ ਸਵੇਰੇ ਉੱਠੇ ਸੀ ਉਦੋਂ ਸਾਹ ਚੱਲਦਾ ਸੀ ਬੋਲੋ ਜਦੋਂ ਸਵੇਰੇ ਜਾਗੇ ਸੀ ਤੇ ਸਾਹ ਬੋਲੋ ਚੱਲਦਾ ਸੀ ਨਾ ਬੜੇ ਅੱਜ ਰਾਤ ਸੁੱਤੇ ਸੀ ਹਜ਼ਾਰਾਂ ਹੀ ਇਦਾਂ ਦੇ ਹਜ਼ਾਰਾਂ ਰਾਤ ਸੁੱਤੇ ਸੀ ਸਵੇਰੇ ਸਾਹ ਨਹੀਂ ਚੱਲਿਆ ਸੁੱਤੇ ਹੀ ਰਹੇ ਜਿਹੜੀ ਰਾਤ ਨਹੀਂ ਲੰਘੀ ਇਸੇ ਰਾਤ ਆਪਾਂ ਸਵੇਰੇ ਉੱਠਾਂਗੇ ਕਿ ਨਹੀਂ ਉੱਠਾਂਗੇ ਮਾਲਕ ਜਾਣਦਾ ਹੈ ਪਰ ਬੜੇ ਹੋਣਗੇ ਜਿਨ੍ਹਾਂ ਲਈ 6 ਤਰੀਕ ਚੜ੍ਹੇਗੀ ਸਾਹ ਨਹੀਂ ਚੱਲਣਾ ਬੜੇ ਨੇ ਹੋਣਗੇ ਸਾਹ ਨਹੀਂ ਚੱਲਣੇ ਸੁੱਤੇ ਹੀ ਰਹਿ ਜਾਂਦੇ ਨੇ ਉੱਠੇ ਹੀ ਨਹੀਂ ਸੁੱਤੇ ਹੀ ਰਹਿ ਗਏ ਫਿਰ ਕੀ ਕਰਨਾ ਚਾਹੀਦਾ ਜਦੋਂ ਆਪਾਂ ਸਵੇਰੇ ਉੱਠਾਂਗੇ ਸਭ ਤੋਂ ਪਹਿਲਾਂ ਦਿਮਾਗ 'ਚ ਆਏਗਾ ਬਈ ਸਾਹ ਬੋਲੋ ਬੋਲਦਿਆ ਕਰੋ ਸਾਹ ਚੱਲ ਰਹੇ ਨੇ ਫਿਰ ਕੀ ਕਰਾਂਗੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਮੇਰੇ ਰੱਬ ਜੀ ਇੱਕ ਦਿਨ ਹੋਰ ਦੇ ਦਿੱਤਾ ਆਖੋ ਸਤਨਾਮ ਵੀ ਇੱਕ ਦਿਨ ਹੋਰ ਇਹਦਾ ਮਤਲਬ ਉੱਠ ਪਏ ਦੇ ਦਿਨ ਮਿਲ ਗਿਆ ਇੱਕ ਹੋਰ ਕਿੰਨਾ ਸ਼ੁਕਰਾਨਾ ਨਿਕਲੇਗਾ ਅੰਦਰੋਂ ਪਰਦਾਤ ਵਿਆਰੀ ਵਿਸਰਿਆ ਰੱਬ ਹਰ ਸਾਹ ਸੰਭਾਲਦਾ ਤੇਰਾ ਤੂੰ ਹਰੇਕ ਸਾਹ ਨਾਲ ਉਹਨੂੰ ਚੇਤਾ ਰੱਖਿਆ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ ਜਿੰਨਾ ਚਿਰ ਸਾਹ ਹੈ ਨਾ ਭੁੱਲੀ ਨਾ ਜਿੰਨਾ ਚਿਰ ਤੇਰਾ ਸਾਹ ਚੱਲਦਾ ਹੈ ਭੁੱਲੀ ਨਾ ਉਹਨੂੰ ਉਹ ਤੇ ਜ਼ਿੰਦਗੀ ਵੇਖੋ ਨਾ ਜ਼ਿੰਦਗੀ ਹੈ ਹੀ ਉਹ ਜਿਹੜੀ ਜ਼ਿੰਦਗੀ ਚ ਬੰਦਗੀ ਕੀਤੀ ਹੈ ਜੇ ਬੰਦਗੀ ਹੈ ਤੇ ਜ਼ਿੰਦਗੀ ਹੈ ਨਹੀਂ ਤੇ ਕੋਈ ਜ਼ਿੰਦਗੀ ਨਹੀਂ ਮੈਂ ਹੁਣ ਆਪਣੀ 31-32 ਸਾਲ ਉਮਰ ਗਿਣਾ ਤੇ ਮੈਂ ਕਹਾਂ ਮੇਰੀ 31 ਸਾਲ ਉਮਰ ਹੈ ਮੈਂ ਮੁਰਦਾ ਸਾਸਾਂ ਦੀ ਸਵਾਸਾਂ ਦੀ ਗਿਣਤੀ ਕਾਊਂਟਿੰਗ ਕਰਕੇ ਮੁਰਦਾ ਹੋਏ ਸਵਾਸਾਂ ਨੂੰ ਕਾਊਂਟ ਕਰਕੇ ਤੇ ਸਾਲ ਬਣਾ ਲਏ 32 ਜਿਹੜੇ ਸਵਾਸ ਮੁਰਦਾ ਨੇ ਮਰ ਗਏ ਨੇ ਮੁਰਦਾ ਸਵਾਸਾਂ ਨੂੰ ਕਾਊਂਟ ਕਰਕੇ ਮੈਂ ਕੀ ਬਣਾ ਲਿਆ ਇਹ ਹੈ ਜੀ 32 ਸਾਲ ਦੀ ਜ਼ਿੰਦਗੀ ਇਹ ਕੋਈ ਜ਼ਿੰਦਗੀ ਨਹੀਂ ਉਹਦੇ ਦਰ ਤੇ ਉਹੀ ਜ਼ਿੰਦਗੀ ਹੈ ਜਿਹੜੇ ਸਵਾਸਾਂ ਨਾਲ ਮੈਨੂੰ ਰੱਬ ਯਾਦ ਆਇਆ ਜਿਹੜੇ ਸਵਾਸਾਂ ਨਾਲ ਅਸੀਂ ਸਤਸੰਗ ਕੀਤਾ ਹੈ ਏਦਾਂ ਜਿਵੇਂ ਆਪਾਂ ਬੈਠੇ ਹਾਂ ਵੇਖੋ ਆ ਜਿਹੜੇ ਆਹ ਲੰਘ ਰਹੇ ਨੇ ਨਾ ਆਹ ਨੇ ਲੇਖੇ 'ਚ ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਉਹ ਉਮਰ ਉਹ ਸਮਾਂ ਲੇਖੇ 'ਚ ਹੈ ਉਹ ਘੜੀਆਂ ਲੇਖੇ 'ਚ ਨੇ ਇੱਕ ਇੱਕ ਸਵਾਸ ਬੜਾ ਮੋਲਕ ਹੈ ਇਹਦੀ ਕੀਮਤ ਸਮਝੋ ਓ ਮਰਿਆ ਪਿਆ ਅਰਬਾਂ ਦਾ ਮਾਲਕ ਹੈ ਅਰਬਾਂ ਰੁਪਈਆ ਚੁੱਕੀ ਫਿਰੋ ਗੋਰਾ ਡਾਕਟਰ ਆਇਆ ਮਹਾਰਾਜਾ ਭੁਪਿੰਦਰ ਸਿੰਘ ਪਿਆ ਹੈ ਰਾਖ ਤੇ ਲਟਾਇਆ ਹੈ ਰਾਖ ਤੇ ਭਿਆਨਕ ਰੋਗ ਸਰੀਰ ਉੱਤੇ ਹੋਇਆ ਹੈ ਤੇ ਮਹਾਰਾਣੀ ਨੇ ਹੱਥ ਜੋੜੇ ਡਾਕਟਰ ਸਾਹਿਬ ਬਚਾ ਦਿਓ ਜਿੰਨਾ ਪੈਸਾ ਕਹਿੰਦੇ ਹੋ ਅਸੀਂ ਪੈਸੇ ਦਾ ਇੰਤਜ਼ਾਮ ਕਰ ਦਿੰਦੇ ਹਾਂ ਬਚਾ ਦਿਓ ਤੇ ਡਾਕਟਰ ਗੋਰਾ ਸੀ ਉਹ ਆਖਣ ਲੱਗਾ ਜੀ ਮਹਾਰਾਣੀ ਸਾਹਿਬਾ ਜਿੱਦਣ ਇਹ ਸਮਾਂ ਮੇਰੇ ਤੇ ਆ ਗਿਆ ਇਹ ਤੇ ਉਦਣ ਟਲਣਾ ਤੇ ਉਦਣ ਵੀ ਨਹੀਂ ਹੈ ਮੈਂ ਆਪਣਾ ਨਹੀਂ ਟਾਲ ਸਕਦਾ ਇਹਦਾ ਕਿੱਥੋਂ ਟਾਲਦੇ ਹਾਂ ਹੁਣ ਮੁੱਕ ਗਿਆ ਕੰਮ ਨਿਬੜ ਗਿਆ ਹੁਣ ਨਹੀਂ ਬਚਦਾ ਜਦੋਂ ਸੱਦਾ ਆ ਗਿਆ ਨਾ ਕੱਲੇ ਆਵੇ ਹੈ ਕੱਲਿਆ ਤੇ ਆਏ ਆ ਸੱਦੇ ਉੱਠੀ ਜਾਏ ਜਿੱਦਣ ਸੱਦ ਲਿਆ ਨਾ ਪੜੋ ਨਾਲ ਗੱਜ ਕੇ ਕੱਲੇ ਜਗ ਆਈਦਾ ਇਹਦਾ ਅਰਥ ਹੈ ਕੱਲੇ ਜਗ ਆਈਦਾ ਸੱਦਿਆ ਤੇ ਜਾਣਾ ਪੈਂਦਾ ਵਾਰੀ ਨਾ ਜ਼ਿੰਦਗੀ 'ਚ ਹੁੰਦਾ ਹੈ ਬੇਬੇ ਆਂਦੀ ਆਖੇ ਆਹ ਕੰਮ ਕਰ ਬਈ ਹੋਇਆ ਕਰ ਆਵਾਜ਼ਾਂ ਹੀ ਮਾਰਦੀ ਰਹਿੰਦੀ ਸੱਦਦੇ ਹੀ ਰਹਿੰਦੇ ਨੇ ਸੁਣਦਾ ਹੀ ਨਹੀਂ ਆਵਾਜ਼ਾਂ ਮਾਰਦੇ ਨੇ ਸੁਣਦਾ ਹੀ ਨਹੀਂ ਪਰ ਜਿੰਨੇ ਉਹ ਜਿੱਦਣ ਉਹਨੇ ਸੱਦ ਲਿਆ ਨਾ ਹੁਣ ਤਾਂ ਕਹਿੰਦਾ ਮੈਂ ਨਹੀਂ ਆ ਮੈਂ ਨਹੀਂ ਕਰਨਾ ਮੈਂ ਨਹੀਂ ਜਿੱਦਣ ਉਹਨੇ ਸੱਦ ਲਿਆ ਉਦਣ ਨਹੀਂ ਕਹਿ ਸਕਦਾ ਤੂੰ ਮੈਂ ਨਹੀਂ ਫਿਰ ਤਾਂ ਜਾਣਾ ਹੀ ਪੈਂਦਾ ਹੈ ਔਰ ਕਈ ਵਾਰੀ ਨਿੱਕੀਆਂ ਨਿੱਕੀਆਂ ਨੂੰ ਸੱਦ ਲੈਂਦਾ ਛੋਟੀਆਂ ਛੋਟੀਆਂ ਕਈ ਜਵਾਨੀ 'ਚ ਚਲੇ ਜਾਂਦੇ ਬੁਢੇਪੇ 'ਚ ਤੇ ਸਭ ਨੇ ਜਾਣਾ ਹੀ ਹੈ ਤੈਂ ਪਾਸੋਂ ਓਏ ਲੱਦ ਗਏ ਤੇਰੇ ਕੋਲੋਂ ਹੀ ਤੁਰ ਗਏ ਕੋਲੋਂ ਹੀ ਤੁਰੇ ਜਾਂਦੇ ਨੇ ਸਾਰੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤੈਂ ਪਾਸੋਂ ਇਹ ਲੱਦ ਗਏ ਫਰੀਦਾ ਕਿੱਥੇ ਤੇਰੇ ਮਾਪਿਆਂ ਸੋਚੋ ਜਰਾ ਇੱਕ ਮਿੰਟ ਮਾਪਿਆਂ ਮਤਲਬ ਵੱਡੇ ਮਾਂ ਪਿਓ ਹੈ ਨੇ ਆਪਾਂ ਕਹੀ ਵੀ ਸਾਨੂੰ ਸੋਚਣ ਦੀ ਕੀ ਲੋੜ ਹੈ ਸਾਡੇ ਤੇ ਹੈ ਨੇ ਕਿੱਥੇ ਹੈ ਨੇ ਬੈਠੇ ਨੇ ਉੱਥੇ ਮੈਂ ਹੁਣ ਇਦਾਂ ਸੋਚਾਂ ਵੀ ਕਿੱਥੇ ਨੇ ਉੱਥੇ ਨੇ ਮਾਪਿਆਂ ਜੇ ਮਾਂ ਪਿਓ ਹੈ ਨੇ ਦਾਦਾ ਦਾਦੀ ਕਿੱਥੇ ਨੇ ਜੇ ਦਾਦਾ ਦਾਦੀ ਹੈ ਨੇ ਤੇ ਉਹਨਾਂ ਦੇ ਮਾਤਾ ਪਿਤਾ ਭਾਵ ਤੇਰੇ ਵੱਡੇ ਤੇਰੇ ਪਿਤਾ ਦਾ ਦਾਦਾ ਕਿੱਥੇ ਹੈ ਤੇਰੇ ਦਾਦੇ ਦਾ ਦਾਦਾ ਕਿੱਥੇ ਹੈ ਵੱਡੇ ਗਏ ਜਿਹੜੇ ਰਾਹ ਚਲੇ ਗਏ ਤੇਰੇ ਲਈ ਵੀ ਉਹ ਰਾਹ ਬੰਦ ਨਹੀਂ ਹੋਇਆ ਕਿੱਥੇ ਨੇ ਤੇਰੇ ਕੋਲੋਂ ਹੀ ਚਲੇ ਗਏ ਨਾ ਟੈਮ ਪਾਸੋਂ ਤੇਰੇ ਕੋਲੋਂ ਹੀ ਤੁਰ ਗਏ ਤੂੰ ਅਜੇ ਨਾ ਪਤੀਣੀ ਉਹ ਕਹਿੰਦੇ ਤੈਨੂੰ ਅਜੇ ਵੀ ਨਹੀਂ ਪਤਾ ਲੱਗਦਾ ਤੇਰੇ ਸਾਹਮਣੇ ਤੇ ਲੈ ਕੇ ਗਿਆ ਸਾੜ ਕੇ ਆਇਆ ਸੰਸਕਾਰ ਕਰਕੇ ਆਇਆ ਹੈ ਤੇਰੇ ਕੋਲੋਂ ਹੀ ਤੁਰ ਗਏ ਹੁਣ ਤੇ ਵੇਖ ਲੈ ਇਹ ਚੋਟ ਮਾਰਦੇ ਨੇ ਚੇਤਾ ਕਰਾਉਂਦੇ ਨੇ ਸਮਝ ਮਨਾ ਵੇਖੋ ਹਾਂਜੀ ਫਰੀਦਾ ਕਿੱਥੇ ਤੇਰੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈ ਪਾਸੋ ਲੱਗ ਗਏ ਤੂੰ ਅਜੇ ਨਾ ਪਤੀਣੋ ਹੈ ਤੈਨੂੰ ਅਜੇ ਵੀ ਨਹੀਂ ਕਹਿੰਦੇ ਪਤਾ ਲੱਗਦਾ ਜਿਹੜੇ ਰਾਹ ਤੇ ਉਹ ਗਏ ਆ ਉਹ ਰਾਹ ਤੇਰੇ ਲਈ ਬੰਦ ਥੋੜਾ ਹੋਇਆ ਜਿਹੜੇ ਰਾਹ ਤੇ ਗਏ ਨੇ ਤੈਨੂੰ ਵੀ ਤੁਰਨਾ ਪੈਣਾ ਜਿਹੜੇ ਰਾਹੀ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ ਉੱਪਰ ਜਾਂਦਾ ਹੈ ਬਾਜੀ ਹਾਰ ਜਾਵੇ ਬਾਜੀ ਹਾਰ ਜਾਵੇ ਕਲੰਦਰ ਨਾ ਵੇ ਉੱਚੇ ਕਥਾ ਬੋਲ ਕੇ ਕਰੋ ਭਾਵੇਂ ਗਾ ਕੇ ਕਰੋ ਜਦੋਂ ਗਾ ਕੇ ਅਰਥ ਗਾ ਦਈਏ ਨਾ ਅਰਥ ਨੂੰ ਗਾ ਦਈਏ ਚੰਗੀ ਤਰ੍ਹਾਂ ਦਿਮਾਗ 'ਚ ਵੜ ਜਾਂਦਾ ਇੱਕ ਗੱਲ ਹੋਰ ਸੁਣ ਲਓ 50% ਦਿਮਾਗ ਉਦੋਂ ਕੰਮ ਕਰਦਾ ਜਦੋਂ ਨਾਲ ਸੰਗੀਤ ਹੋਵੇ ਮਿਊਜ਼ਿਕ ਹੋਵੇ ਸਾਜ਼ ਵੱਜਦੇ ਨੇ ਸਾਜ਼ ਜਦੋਂ ਵੱਜਦੇ ਨੇ ਉਦੋਂ 50% ਦਿਮਾਗ ਨਾਲ ਕੰਮ ਕਰਦਾ ਜਿੰਨਾ ਉਹ ਅਰਥ ਮੈਂ ਬੋਲ ਕੇ ਕਰਾਂ ਉਹਦਾ ਅਸਰ ਹੈ ਉਦੋਂ ਦੁੱਗਣਾ ਡਬਲ ਕਿਉਂਕਿ ਦਿਮਾਗ ਡਬਲ ਚੱਲ ਬਾਕੀ ਤੇ ਬੰਦ ਪਿਆ ਜਦੋਂ ਸਾਜ ਵੱਜੇ ਨਹੀਂ ਉਹ ਨਾਲ ਚੱਲ ਪੈਂਦਾ ਬਸ ਜਦੋਂ ਉਹਦੇ ਤੇ ਧਰ ਦਈਏ ਉਹੀ ਅਰਥ ਸਾਜਾਂ ਤੇ ਧਰ ਦਈਏ ਤੇ ਸਮਝ ਲਓ ਉਹਦਾ ਡਬਲ ਅਸਰ ਹੋ ਜਾਂਦਾ ਹੈ ਆਖੋ ਸਤਨਾਮ ਗੱਲ ਉਹੀ ਹੈ ਗੱਲ ਉਹੀ ਹੈ ਜਿਹੜੀ ਬੋਲ ਕੇ ਕਰ ਰਹੇ ਹਾਂ ਉਹਨੂੰ ਗਾਤਾ ਬਸ ਇੰਨਾ ਹੀ ਫਰਕ ਗੱਲ ਬੋਲ ਕੇ ਕਹਿਤੀ ਉਹਨੂੰ ਗਾ ਕੇ ਕਹਿਤਾ ਕੱਚੀ ਬਾਣੀ ਕਦੋਂ ਬਣ ਜਾਂਦੀ ਹੈ ਕੱਚੀ ਉਦੋਂ ਬਣ ਜਾਂਦੀ ਹੈ ਜਦੋਂ ਸਤਿਗੁਰੂ ਦੇ ਸਿਧਾਂਤ ਤੋਂ ਆਸੇ ਪਾਸੇ ਦੀਆਂ ਐਵੇਂ ਕੱਚੀਆਂ ਜੀਆਂ ਗੱਲਾਂ ਕਰੀ ਜਾਈਏ ਤੇ ਕੱਚੀ ਗੱਲ ਬੰਦਾ ਕਦੋਂ ਕਰਦਾ ਭਰਮ ਭੂਲੇ ਨਰ ਕਰਤ ਕਚਰਾਏ ਜਨਮ ਮਰਨ ਤੇ ਰਹਿਤ ਨਰਾਏ ਇੱਕ ਰੱਬ ਤੋਂ ਬਿਨਾਂ ਹੋਰ ਹੀ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਉਹ ਕੱਚੀਆਂ ਨੇ ਪਰ ਸਿਧਾਂਤ ਕਲੀਅਰ ਰਵੇ ਸਿਧਾਂਤ ਨੂੰ ਸਮਝਣ ਲਈ ਆਪਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਲਈ ਕਥਾ ਕਰਦੇ ਹਾਂ ਇਤਿਹਾਸ ਨੂੰ ਸਮਝਣ ਲਈ ਵਾਰਾਂ ਗਾਈਆਂ ਜਾਂਦੀਆਂ ਨੇ ਕਵੀਸ਼ਰ ਕਵਿਤਾਵਾਂ ਗਾਉਂਦੇ ਨੇ ਇਹ ਢੰਗ ਤਰੀਕਾ ਇਹ ਢੰਗ ਹੈ ਸਮਝਣ ਦਾ ਪਰ ਘੁੰਮਣਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਹੀ ਹੈ ਰਹਿਣਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਹੀ ਹੈ ਕਈ ਫਿਰ ਇਸ ਗੱਲ ਦਾ ਹੀ ਬੜਾ ਰੌਲਾ ਪਾ ਲਿਆ ਇਹ ਤਾਂ ਜੀ ਕੱਚੀ ਬਾਣੀ ਤੁਹਾਨੂੰ ਬਹੁਤ ਲੋਕ ਕਹਿੰਦੇ ਹੋਣਗੇ ਉੱਥੇ ਕੀ ਕਰਨ ਜਾਂਦੇ ਹੋ ਤੇ ਉਹਦੇ ਕੱਚੀ ਬਾਣੀ ਪੜ੍ਹਦੇ ਆ ਜਿਹੜਾ ਅੰਮ੍ਰਿਤ ਸੰਚਾਰ ਹੋ ਰਿਹਾ ਨਾ ਉਹ ਪੱਕੀ ਬਾਣੀ ਗੁਰਬਾਣੀ ਪੜ੍ਹ ਕੇ ਹੀ ਹੋਣਾ ਹੈ ਗੱਲ ਗੁਰਬਾਣੀ ਦੀ ਹੀ ਹੋਣੀ ਹੈ ਕਹਿਣ ਦਾ ਤਰੀਕਾ ਹੈ ਕਹਿਣ ਦਾ ਤਰੀਕਾ ਹੈ ਆਪੋ ਆਪਣਾ ਢੰਗ ਹੈ ਕਿਸੇ ਨੇ ਕਥਾ ਦੇ ਰੂਪ 'ਚ ਕਹਿਤਾ ਕਿਸੇ ਨੇ ਵਾਰਾਂ ਬਣਾ ਦਿੱਤੀਆਂ ਕਵਿਤਾਵਾਂ ਬਣਾ ਦਿੱਤੀਆਂ ਅਸੀਂ ਉਸ ਕਵਿਤਾ ਦੀ ਲਾਈਨ ਨੂੰ ਗਾ ਦਿੱਤਾ ਕੋਈ ਫਰਕ ਨਹੀਂ ਪੈਂਦਾ ਇਹ ਆਪਣਾ ਆਪਣਾ ਨਜ਼ਰੀਆ ਹਰ ਬੰਦੇ ਦਾ ਸੋਚਣ ਦਾ ਤਰੀਕਾ ਹੈ ਆਓ ਹੁਣ ਜੋ ਅਰਜ਼ ਕਰਦੇ ਸੀ ਕਿ ਉੱਠ ਪਏ ਆ ਜਾਗ ਪਏ ਆ ਸਭ ਤੋਂ ਪਹਿਲਾਂ ਤੇ ਸ਼ੁਕਰਾਨਾ ਕਰੀਏ ਨਾ ਸ਼ੁਕਰਾਨਾ ਕਰੀਏ ਵੀ ਜੇ ਇੱਕ ਦਿਨ ਮਿਲਿਆ ਫਿਰ ਹੁਣ ਤੇਰੇ ਸ਼ੁਕਰਾਨੇ 'ਚ ਬਿਤਾਉਣਾ ਹੈ ਫੈਸਲਾ ਕਰਿਆ ਕਰੋ ਖੁਸ਼ ਰਹਿਣਾ ਦੋ ਫਕੀਰ ਹੱਸਦੇ ਰਹਿੰਦੇ ਸੀ ਕਿਸੇ ਨੇ ਪੁੱਛਿਆ ਉਹ ਸਦਾ ਹੱਸਦੇ ਹੀ ਰਹਿੰਦੇ ਹੋ ਕਾਰਨ ਕੀ ਹੈ ਉਹ ਕਹਿੰਦੇ ਨੇ ਇਸ ਕਰਕੇ ਜਦੋਂ ਸਵੇਰੇ ਉੱਠਨੇ ਆ ਤੇ ਕਹਿੰਦੇ ਆ ਰੱਬ ਨੇ ਇੱਕ ਦਿਨ ਹੋਰ ਦੇ ਦਿੱਤਾ ਖੁਸ਼ ਹੋ ਜਾਂਦੇ ਆ ਵੀ ਅੱਜ ਇੱਕ ਦਿਨ ਹੋਰ ਮਿਲ ਗਿਆ ਫਿਰ ਦੋਵੇਂ ਜਣੇ ਫੈਸਲਾ ਕਰਦੇ ਆ ਦਿਨ ਦੁਖੀ ਦੁਖੀ ਰਹਿਣਾ ਕਿ ਸਾਰਾ ਦਿਨ ਖੁਸ਼ ਖੁਸ਼ ਰਹਿਣਾ ਸਵੇਰੇ ਉੱਠ ਕੇ ਫੈਸਲਾ ਕਰੋ ਵੀ ਦਿਨ ਅੱਜ ਚੜ੍ਹਦੀ ਕਲਾ 'ਚ ਖੁਸ਼ ਰਹਿਣਾ ਹੈ ਕਿ ਦੁਖੀ ਰਹਿਣਾ ਹੈ। ਕਹਿੰਦੇ ਫਿਰ ਅੰਦਰੋਂ ਫੈਸਲਾ ਕਰ ਲਿਆ ਵੀ ਅੱਜ ਸਾਰਾ ਦਿਨ ਖੁਸ਼ ਹੀ ਰਹਿਣਾ, ਦੁਖੀ ਨਹੀਂ ਰਹਿਣਾ। ਕਹਿੰਦੇ ਜੋ ਮਰਜ਼ੀ ਹੋ ਜਾਵੇ, ਭਾਵੇਂ ਰੋਟੀ ਨਾ ਵੀ ਮਿਲੇ, ਫਿਰ ਵੀ ਅਸੀਂ ਖੁਸ਼ ਹੀ ਰਹਿੰਦੇ ਹਾਂ, ਕਿਉਂਕਿ ਸਵੇਰੇ ਫੈਸਲਾ ਕਰ ਲਿਆ ਜੋ ਮਰਜ਼ੀ ਹੋ ਜਾਵੇ ਅਸੀਂ ਖੁਸ਼ ਹੀ ਰਹਿਣਾ। ਜਿਹੜੇ ਬੰਦਿਆਂ ਨੇ ਜ਼ਿੰਦਗੀ 'ਚ ਫੈਸਲਾ ਕਰ ਲਿਆ ਨਾ, ਜੋ ਮਰਜ਼ੀ ਹੋ ਜਾਵੇ ਅਸੀਂ ਆਨੰਦ 'ਚ ਰਹਿਣਾ ਹੈ, ਉਹ ਕੰਡਿਆਂ 'ਤੇ ਪੈ ਕੇ ਵੀ ਆਨੰਦ 'ਚ ਰਹਿ ਸਕਦਾ। ਸਾਡੇ ਸਾਹਮਣੇ ਆ ਗੁਰੂ ਜੀ, ਸਾਡੇ ਸੱਚੇ ਪਾਤਸ਼ਾਹ ਜੀ ਪੁੱਤ ਅੱਖਾਂ ਸਾਹਮਣੇ ਸ਼ਹੀਦ ਕਰਾ ਕੇ ਵੀ ਆਨੰਦ 'ਚ ਰਹਿ ਸਕਦੇ ਨੇ। ਕਿਉਂ? ਗੁਰਬਾਣੀ ਹਮਾਰੀ ਪਿਆਰੀ ਅੰਮ੍ਰਿਤਧਾਰੀ, ਗੁਰ ਨਿਮੁਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਰੋਮ ਰੋਮ ਵਿੱਚ ਵਸੀ ਹੈ ਗੁਰਬਾਣੀ, ਗੁਰਬਾਣੀ ਦਾ ਰੂਪ ਨੇ, ਗੁਰਬਾਣੀ ਬਣ ਗਏ ਨੇ। ਭੇਦ ਹੀ ਕੋਈ ਨੀ, ਫਰਕ ਹੀ ਕੋਈ ਨੀ, ਅੰਤਰ ਹੀ ਨਹੀਂ ਰਹਿ ਗਿਆ ਵਿੱਚ ਕੋਈ। ਜਦੋਂ ਇੱਕ ਫੈਸਲਾ ਕਰ ਲਓਗੇ ਨਾ ਵੀ ਆਨੰਦ 'ਚ ਰਹਿਣਾ ਹੈ, ਤੇ ਸਾਰੀ ਜ਼ਿੰਦਗੀ ਆਨੰਦ 'ਚ ਰਹਿ ਜਾਏਗੀ, ਲੰਘ ਸਕਦੀ ਹੈ। ਉਹ ਏਦਾਂ ਜੀ, ਉਹ ਏਦਾਂ, ਐਵੇਂ ਭੁਲੇਖਾ, ਉਹ ਤੈਨੂੰ ਭੁਲੇਖਾ ਹੈ। ਵੇਖੋ ਸੁਣੋ, ਹੁਣ ਇੱਕ ਅਮੀਰ ਬੰਦਾ, ਬਹੁਤ ਅਮੀਰ ਹੈ ਬਈ, ਉਹਦੇ ਕੋਲ ਪਤਾ ਹੀ ਨਹੀਂ ਪੈਸਾ ਕਿੰਨਾ, ਤੇ ਇੱਕ ਨੌਜਵਾਨ ਬੱਚਾ, ਤਕੜਾ ਸਰੀਰ ਹੈ, ਪੂਰਾ ਹੈਲਦੀ, ਸੋਹਣੀ ਬੋਡੀ ਹੈ, ਵਧੀਆ ਪਤਲਾ ਸੋਹਣਾ ਲੱਗਦਾ ਬਈ। ਹੁਣ ਇੱਕ ਉਹ ਅਮੀਰ ਬੰਦਾ ਹੈ, ਪੈਸੇ ਵਾਲਾ, ਹੁਣ ਬਿਜ਼ਨਸ ਵਿੱਚ ਪਿਆ, ਏਡਾ ਢਿੱਡ ਵਧਿਆ ਹੋਇਆ, ਸਿਰ ਤੇ ਵਾਲ ਕੋਈ ਨਹੀਂ, ਗੰਜਾ ਹੋ ਹੀ ਜਾਂਦਾ ਬੰਦਾ ਤਕਰੀਬਨ, ਏਦਾਂ ਦੇ ਗੰਜੇ ਹੋ ਜਾਂਦੇ। ਚਲੋ ਹੁਣ ਵੇਖੋ, ਸਿਰ ਵੀ ਗੰਜਾ ਹੋ ਗਿਆ, ਗੱਡੀ ਵੱਡੀ ਹੈ, ਬਿਜ਼ਨਸ ਤਕੜਾ ਹੈ। ਹੁਣ ਉਹ ਬੰਦਾ ਜਦੋਂ ਗੱਡੀ 'ਚ ਬੈਠਾ ਹੈ, ਤੇ ਇਹ ਪਤਾ ਕੀ ਏਦਾਂ ਖੜਾ, ਇਹ ਉੱਥੇ ਬੱਸ ਸਟੈਂਡ ਤੇ ਇਹਦੀ ਨਿਗਾਹ ਉਹਦੇ 'ਚ ਪੈ ਗਈ, ਉਹਦੀ ਉਹਦੇ 'ਚ ਪੈ ਗਈ, ਏਦਾਂ ਇਹ ਉੱਥੇ ਖੜਾ ਬੱਸ ਸਟੈਂਡ ਤੇ ਕਹਿੰਦਾ ਯਾਰ ਨਜ਼ਾਰੇ ਤੇ ਆ ਲੈਂਦਾ ਐਡੀ ਗੱਡੀ, ਫਿਰ ਐਡਾ ਆਫੀਸਰ, ਅਮੀਰ ਬੰਦਾ, ਬਿਜ਼ਨਸਮੈਨ, ਡਰਾਈਵਰ ਹੈ, ਤਾਕੀ ਖੋਲਦਾ, ਡਰਾਈਵਰ ਤਾਕੀ ਖੋਲਦਾ, ਟੌਰ ਨਾਲੇ ਬਹਿੰਦਾ ਵੀ ਨਜ਼ਾਰੇ ਤੇ ਇਹ ਲੈਂਦਾ, ਇਹ ਏਦਾਂ ਵੇਖ ਰਿਹਾ ਉਹਦੇ ਵੱਲ, ਉਹ ਏਦਾਂ ਵੇਖ ਰਿਹਾ ਯਾਰ ਕਿਤੇ ਮੇਰਾ ਸਰੀਰ ਏਦਾਂ ਦਾ ਹੁੰਦਾ। ਅਫਸਰ ਇਹ ਉਹ ਜਿਹੜਾ ਵਿੱਚ ਬੈਠਾ ਉਹਦੇ ਵੱਲ ਵੇਖ ਕੇ ਕਹਿ ਰਿਹਾ ਯਾਰ ਮੈਂ ਕਿਤੇ ਏਦਾਂ ਦਾ ਹੁੰਦਾ ਪਤਲਾ ਜਿਹਾ, ਕਿਤੇ ਮੇਰੇ ਸਿਰ ਤੇ ਵੀ ਵਾਲ ਹੁੰਦੇ। ਉਹ ਗੰਜਾ ਉਹ ਏਦਾਂ ਸੋਚਦਾ ਵੀ ਸ਼ਾਇਦ ਮੇਰੇ ਵੀ ਮੈਂ ਕਿਤੇ ਯਾਰ ਜੇ ਕਿਤੇ ਮੈਂ 30 ਸਾਲ ਬੈਕ ਜਾ ਸਕਦਾ ਹੋਵਾਂ, 30 ਸਾਲ ਪਿੱਛੇ ਸ਼ਾਇਦ ਮੈਂ ਬੈਕ ਜਾ ਸਕਦਾ ਹੋਵਾਂ। ਕਮਾਲ ਦੀ ਗੱਲ ਨਹੀਂ, ਉਹ ਉਹਨੂੰ ਵੇਖ ਕੇ ਝੁਰੀ ਜਾਂਦਾ, ਉਹ ਉਹਨੂੰ ਵੇਖ ਕੇ ਝੁਰੀ ਜਾਂਦਾ। ਕਾਹਦੀਆਂ ਕਿਸਮਤਾਂ ਚੰਗੀਆਂ ਨੇ, ਉਹ ਗਰੀਬ ਵੀ ਦੁਖੀ ਹੈ, ਅਮੀਰ ਵੀ ਦੁਖੀ ਹੈ, ਪਰ ਜੋ ਤੁਹਾਡੇ ਕੋਲ ਹੈ ਉਹਨੂੰ ਮਹਿਸੂਸ ਕਰੋ ਫਿਰ ਸੁਖੀ ਹੋ। ਆਖੋ ਸਾਧਾ ਹਾਂ, ਪ੍ਰੈਜੈਂਟ ਵਿੱਚ ਜੀਓ। ਮੈਂ ਸੋਹਣਾ ਸਾਂ, ਪਤਲਾ ਸਾਂ, ਪਾਸਟ ਵਿੱਚ ਚਲਿਆ ਗਿਆ ਨਾ, ਬੈਕ ਤੇ ਚਲਿਆ ਗਿਆ, ਮੇਰੇ ਕੋਲ ਇਹ ਹੋਵੇ, ਇਹ ਫਿਊਚਰ 'ਚ ਚਲਿਆ ਗਿਆ। ਇੱਕ ਉਹ ਹੈ ਜਿਹੜਾ ਅੱਜ ਵੇਖ ਰਿਹਾ ਵੀ ਜੋ ਹੈ ਉਹਨੂੰ ਮਾਣ, ਇਹ ਹੈ ਪ੍ਰੈਜੈਂਟ 'ਚ ਜਿਉਣਾ। ਅੱਜ ਜਿਉਂ, ਅੱਜ ਕੱਲ ਬਾਰੇ ਨਾ ਸੋਚ, ਲੰਘ ਗਿਆ ਲੰਘ ਗਿਆ, ਭੂਤਕਾਲ ਭਵਿੱਖ, ਅੱਜ ਦੀ ਗੱਲ ਕਰ। ਹੁਣ ਇਹ ਦੋਵੇਂ ਹੀ ਮਾੜੀ ਕਿਸਮਤ ਵਾਲੇ ਨੇ, ਕਿਉਂਕਿ ਉਹ ਉਹਦੀ ਜ਼ਿੰਦਗੀ ਬਾਰੇ ਸੋਚੀ ਜਾਂਦਾ ਹੈ, ਉਹਨੂੰ ਆਪ ਨਹੀਂ ਪਤਾ ਮੇਰੇ ਕੋਲ ਕੀ ਹੈ, ਮੇਰਾ ਸਰੀਰ ਸੋਹਣਾ ਹੈ, ਮੈਨੂੰ ਮਾਲਕ ਨੇ ਸਰੀਰ ਦਿੱਤਾ ਹੈ, ਮੈਂ ਭੱਜ ਨੱਠ ਕਰਦਾ, ਮੈਂ ਤਕੜਾ। ਆ ਕੱਲ ਸਾਡੇ ਸਿੰਘ ਐਕਸਰਸਾਈਜ਼ ਕਰਦੇ ਸੀ, ਪਿੱਛੇ ਮੈਂ ਚਲਿਆ ਗਿਆ ਬਾਗ ਵਿੱਚ, ਤੇ ਮੈਂ ਵੇਖਾਂ ਮੁੜਕੋ ਮੁੜਕੀ ਹੋਏ, ਕੋਈ ਕਿਵੇਂ ਕੋਈ ਕਿਵੇਂ ਕਰ ਰਹੇ, ਜ਼ੋਰੋ ਜ਼ੋਰ ਲੱਗੇ ਪਏ। ਹੁਣ ਇਹ ਜਦੋਂ ਮੈਂ ਬਾਹਰ ਨੂੰ ਜਾਂਦਾ, ਇਹ ਮੇਰੇ ਵੱਲ ਵੇਖਦੇ ਨੇ ਵੀ ਲੈ ਨਜ਼ਾਰੇ ਤੇ ਇਹ ਲੈਂਦੇ, ਅਸੀਂ ਰਹਿ ਗਏ ਇੱਥੇ ਫਸੇ, ਸਾਰਾ ਦਿਨ ਇੱਥੇ ਮਰਦੇ ਰਹੀਦਾ, ਮਿੱਟੀ 'ਚ ਮਿੱਟੀ ਹੋਏ ਰਹਿੰਦੇ ਹਾਂ। ਲੈ ਉਹ ਗਏ ਜਹਾਜ਼ ਤੇ ਉੱਡ ਕੇ, ਤੇ ਮੈਂ ਇਹਨਾਂ ਵੱਲ ਵੇਖ ਕੇ ਕਰਾਂ, ਜਦ ਇਹਨਾਂ ਵਾਂਗੂ ਮੇਰੇ ਤੋਂ ਕੁੱਖ ਨਹੀਂ ਹੁੰਦਾ, ਇਹਨਾਂ ਵਾਂਗੂ ਮੇਰੇ ਤੋਂ ਨਹੀਂ ਐਕਸਰਸਾਈਜ਼ ਹੁੰਦੀ, ਮੈਂ ਨਹੀਂ ਇਹਨਾਂ ਵਾਂਗੂ ਭੱਜ ਸਕਦਾ। ਲੈ ਬੰਦਾ ਇੱਦਾਂ ਹੀ ਸੋਚੀ ਜਾਂਦਾ, ਹਰ ਵੇਲੇ ਆਹੀ ਕੋਈ ਚੱਲਦਾ ਸਾਡੇ ਅੰਦਰ। ਜੋ ਤੁਹਾਡੇ ਕੋਲ ਹੈ ਉਹਨੂੰ ਮਹਿਸੂਸ ਕਰੋ, ਜੋ ਤੇਰੇ ਕੋਲ ਹੈ ਨਾ ਉਹ ਲੱਭ, ਤੇਰੇ ਕੋਲ ਚੰਗਾ ਬਹੁਤ ਕੁਝ ਹੈ, ਬਹੁਤ ਕੁਝ ਹੈ, ਬਹੁਤ ਕੁਝ ਰੱਬ ਨੇ ਦਿੱਤਾ ਹੈ। ਕਿੰਨਿਆਂ ਨੂੰ ਗੱਡੀ ਚਲਾਉਣੀ ਆਉਂਦੀ ਹੈ ਤੁਹਾਡੇ ਚੋਂ? ਕਿੰਨਿਆਂ ਨੂੰ ਗੱਡੀ ਚਲਾਉਣੀ ਆਉਂਦੀ ਹੈ? ਗੱਡੀ ਕਿੰਨਿਆਂ ਨੂੰ ਆਉਂਦੀ? ਗੱਡੀ ਬੱਲੇ ਕਿੰਨੇ ਨੇ ਵੇਖੋ, ਤਕੜੇ ਹੀ ਹੋ ਜਿਹੜੇ ਪੰਜਾਬ 'ਚ ਗੱਡੀ ਲਈ ਫਿਰਦੇ ਹੋ। ਇੱਥੇ ਰੋਡ 'ਤੇ ਚੱਲਣਾ ਕਿਤੇ ਸੌਖਾ? ਇਹ ਉਹਦੀ ਕਿਰਪਾ ਨਾਲ ਹੀ ਭਜਾਈ ਫਿਰਦੇ ਹੋ। ਮੋਟਰਸਾਈਕਲ ਕਿੰਨਿਆਂ ਨੂੰ ਹੁੰਦਾ? ਲੈ ਹੱਦ ਹੋ ਗਈ, ਬੀਬੀਆਂ ਨੂੰ ਵੀ ਬਹੁਤ ਆਉਂਦਾ ਹੋਏਗਾ। ਸਕੂਟਰੀਆਂ ਆਉਂਦੀਆਂ ਨੇ ਨਾ, ਤੇ ਰੋਡਵੇਜ ਵਾਲਿਆਂ ਤੋਂ ਬਚੇ ਹੋਏ ਹੋ, ਬੱਸਾਂ ਤੋਂ ਬਚ ਗਏ ਤੁਸੀਂ, ਭਾਵ ਤੁਹਾਡੇ ਵਿੱਚ ਵੀ ਕੁਝ ਹੈ ਤਾਂ ਹੀ ਤੁਰੇ ਫਿਰਦੇ ਹੋ। ਆਖੋ ਸਤਨਾਮ। ਗੱਲਾਂ ਕਰਦੇ ਆ ਨਾ ਗੋਰਿਆਂ ਦੀਆਂ, ਆਖੇ ਗੋਰੇ ਜੀ ਗੋਰੇ ਗੋਰੇ ਬਾਹਰ ਬੜਾ ਵਧੀਆ ਹੈ। ਲੈ ਕਿਸੇ ਗੋਰੇ ਨੂੰ ਕਹੋ ਵੀ ਇੱਥੇ ਮੋਟਰਸਾਈਕਲ ਚਲਾ ਕੇ ਵਿਖਾ, ਗੋਰੇ ਨੂੰ ਲਿਆਓ ਕਹਿ ਮੇਰੇ ਬਰਾਬਰ ਤੈਨੂੰ ਮੋਟਰਸਾਈਕਲ ਦਿੰਦੇ ਆ ਤੇ ਤੂੰ ਤੂੰ ਵੀ ਚਲਾ ਫਿਰ ਮੇਰੇ ਨਾਲ, ਚੱਲ ਗੇੜਾ ਦੇ ਕੇ ਆਈਏ। ਉਹਦੇ ਤੋਂ ਨਹੀਂ ਚੱਲਣਾ, ਕੁਛ ਤੇ ਤੇਰੇ 'ਚ ਵੀ ਵੱਖਰਾ ਹੈ, ਭਾਵ ਚੰਗੀਆਂ ਚੀਜ਼ਾਂ ਤੇਰੇ ਵਿੱਚ ਵੀ ਹੈ ਨੇ, ਲੱਭ ਲੈ। ਹਰ ਬੰਦੇ 'ਚ ਹੀ ਚੰਗਾ ਬਹੁਤ ਕੁਝ ਹੁੰਦਾ ਹੈ। ਅਮੀਰੀ ਦਿੱਤੀ ਹੈ ਰੱਬ ਨੇ, ਬਹੁਤ ਕੁਝ ਦਿੱਤਾ ਹੈ, ਉਹ ਗੁਣਾਂ ਨੂੰ ਲੱਭ ਤੇ ਸਹੀ, ਫੀਲ ਤੇ ਕਰ, ਆਪਣੇ ਅੰਦਰੋਂ ਲੱਭ ਤੇ ਸਹੀ, ਬਹੁਤ ਕੁਝ ਹੈ। ਜੇ ਤੇਰਾ ਸਰੀਰ ਤੰਦਰੁਸਤ ਹੈ, ਪੁੱਛ ਕੇ ਵੇਖ ਉਹਨਾਂ ਨੂੰ ਜਿਹੜੇ ਰੋਗੀ ਨੇ, ਡਾਕਟਰ ਨੇ ਕਿਹਾ ਕੈਂਸਰ ਹੈ ਤੈਨੂੰ ਤੂੰ ਨਹੀਂ ਬਚਦਾ, ਉਹਨੂੰ ਪੁੱਛ ਸਰੀਰ ਕੀ ਹੁੰਦਾ। ਜਿਹਦੀਆਂ ਅੱਖਾਂ ਕੰਮ ਨਹੀਂ ਕਰਦੀਆਂ ਉਹਨੂੰ ਪੁੱਛ ਕੇ ਵੇਖ ਅੱਖਾਂ ਕੀ ਹੁੰਦੀਆਂ ਨੇ। ਪੈਰਾਲਾਈਜ਼ ਹੋ ਗਿਆ ਜਿਹਨੂੰ, ਉਹਨਾਂ ਨੂੰ ਪੁੱਛੋ ਸਰੀਰ ਕੀ ਹੈ, ਮੰਜੇ ਤੇ ਪਏ ਨੇ, ਉੱਤੇ ਹੀ ਗੰਦ ਮੰਦ ਹੈ, ਸਭ ਕੁਛ ਉੱਤੇ ਹੀ ਹੈ। ਨੂੰਹਾਂ ਧੀਆਂ ਹੱਥ ਧੋਂਦੀਆਂ ਨੇ ਆ ਕੇ, ਸਫਾਈ ਕਰਦੀਆਂ ਨੇ, ਉਹਨੂੰ ਪੁੱਛ ਕੇ ਵੇਖੋ ਸਰੀਰ ਕੀ ਹੈ। ਇਸ ਕਰਕੇ ਗੁਰਮੁਖੋ ਝੁਰਨਾ ਛੱਡ ਦਿਓ, ਸ਼ੁਕਰਾਨਾ ਕਰਨਾ ਸਿੱਖੋ, ਸ਼ੁਕਰਾਨਾ ਕਰਿਆ ਕਰੋ। ਜੋ ਕੋਲ ਹੈ ਉਹਦਾ ਧੰਨਵਾਦੀ ਬਣ ਜਾ। ਹਰ ਵੇਲੇ ਇੱਦਾਂ ਹੀ ਸੋਚੀ ਜਾਣਾ ਨਾ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਝੋਰਾ ਨਹੀਂ ਖਾਂਦਾ ਸਾਨੂੰ ਝੋਰਾ ਨਹੀਂ ਲੱਗਦਾ, ਝੁਰੀਏ ਕਿਉਂ, ਝੁਰੀਏ ਕਿਉਂ, ਕੁਛ ਨਾ ਕੁਛ ਚੰਗਾ ਵੀ ਹੁੰਦਾ। ਬਸ ਸਾਡਾ ਸੁਭਾਅ ਕੀ ਹੈ, ਨੈਗੇਟਿਵ ਸੋਚਣਾ। ਨੈਗੇਟਿਵਿਟੀ ਹੈ ਸਾਡੇ ਬਹੁਤੇ ਲੋਕਾਂ ਵਿੱਚ ਵੀ ਨੈਗੇਟਿਵ ਸੋਚੋ, ਮੈਂ ਇੱਦਾਂ ਜੀ, ਸਾਡਾ ਆਹ ਨਹੀਂ ਬਣਿਆ, ਸਾਡਾ ਆਹ ਨਹੀਂ ਬਣਿਆ, ਸਾਡਾ ਉਹ ਨਹੀਂ ਬਣਿਆ, ਇਹ ਨੈਗੇਟਿਵ ਸੋਚ ਹੈ। ਪੋਜੀਟਿਵ ਸੋਚ ਰੱਖੋ। ਮੈਂ ਕਈ ਵਾਰੀ ਸੋਚਦਾ ਕਲਗੀ ਵਾਲਿਆ ਤੁਹਾਡੀ ਵਰਗੀ ਸੋਚ ਕਿਹਦੀ ਹੋਏਗੀ। ਸਾਹਮਣੇ ਸ਼ਹੀਦ ਹੋ ਰਹੇ ਨੇ, ਛੋਟਿਆਂ ਦਾ ਸੁਨੇਹਾ ਵੀ ਆ ਗਿਆ ਵੀ ਸ਼ਹੀਦ ਹੋ ਗਏ, ਤੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨੀ, ਬਥੇਰੇ ਹੈ ਨੇ ਅਜੇ, ਆ ਸਾਰੇ ਮੇਰੇ ਹੀ ਨੇ। ਆਖੋ ਸਤਨਾਮ। ਮੇਰੇ ਹੀ ਨੇ ਸਾਰੇ, ਮਾਤਾਵਾਂ ਪੁੱਛਦੀਆਂ ਨੇ, ਸਭ ਸੰਗਤ ਦਿਸਦੀ ਹੈ, ਸਾਡੇ ਲਾਲ ਨਜ਼ਰ ਨਹੀਂ ਆਉਂਦੇ, ਤੇ ਕਲਗੀਆਂ ਵਾਲੇ ਆਉਂਦੇ ਨੇ, ਆ ਤੁਹਾਡੇ ਹੀ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਬੂਏ ਤੋਂ ਕਿਆ ਹੋਊਗਾ, ਜੀਵਤ ਕਈ ਹਜ਼ਾਰ। ਫਿਰ ਕੀ ਹੋ ਗਿਆ ਜੇ ਚਾਰ ਚਲੇ ਗਏ, ਆ ਸਾਰੇ ਮੇਰੇ ਹੀ ਪੁੱਤ ਨੇ। ਇਹ ਹੈ ਪੋਜੀਟਿਵ ਸੋਚ, ਇਹ ਹੈ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਕਾਇਮ ਰੱਖਣਾ, ਫਿਰ ਵੀ ਜ਼ਿੰਦਗੀ ਦੀ ਜੰਗ ਵਿੱਚ ਲੜਦੇ ਰਹਿਣਾ, ਤੁਰੇ ਰਹਿਣਾ, ਰੁਕਣਾ ਨਹੀਂ, ਡਰਨਾ ਨਹੀਂ, ਪਰਵਾਹ ਨਹੀਂ ਕਰਨੀ ਕਿਸੇ ਦੀ। ਜੋ ਅੰਦਰੋਂ ਲੱਭੋ ਗੁਣ ਕੀ ਨੇ ਮਾਲਕ ਦੇ ਦਿੱਤੇ ਹੋਏ, ਸੋਚ ਚੰਗੀ ਰੱਖੋ, ਚੰਗਾ ਚੰਗਾ ਲੱਭੋ ਅੰਦਰੋਂ, ਐਵੇਂ ਨਾ ਡਰਿਆ ਕਰੋ, ਘਬਰਾਇਆ ਨਾ ਕਰੋ, ਕੁਛ ਤੇ ਹੈ। ਇਸ ਕਰਕੇ ਆਓ ਜੋ ਗੱਲ ਚੱਲ ਰਹੀ ਹੈ ਉਹਨੂੰ ਨਾਲ ਨਾਲ ਸਮਝੀਏ। ਚੌਥੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਗੁਰਸਿੱਖ ਮੀਤ ਚੱਲੋ ਗੁਰਚਰਨ, ਜੋ ਗੁਰ ਕਹੇ ਸੋਈ ਭਲ ਮੰਨ, ਹਰ ਹਰ ਕਥਾ ਨਿਰਾਲੀ। ਉਹ ਹਰੀ ਦੀ ਕਥਾ ਬੜੀ ਨਿਰਾਲੀ ਹੈ, ਹਰੀ ਦੀ ਕਥਾ ਤੇ ਨਿਰਾਲੀ ਹੈ ਹੀ, ਜਿਹੜਾ ਉਹਦੇ ਨਾਲ ਜੁੜ ਗਿਆ, ਹਰ ਕੇ ਸੇਵਕ ਜੋ ਹਰ ਪਾਏ, तिन की कथा नरारी रे अव है ना जाहे ना कबहु मरते पार ब्रह्म संघारी रे। थोड़े चिर च पंज प्यारिया ने आना है संगत अजे टका बनाई रखो सिंह बह जाओ भाई पहरेदार भी बह जाओ अजे जदों आउणगे आपां नूं पता लग जाणा टका बनाई रखियो हर के सेव जो हर पाए जेडे हरी दे सेवक हरी दी भावे सेवा ते सारे ही कहिंदे ने सरकारां भी कहिंदियां ने राज नहीं बोलो राज नहीं जे सेवा ही करनी सी फिर राज दी की लोड़ इदां ही कर लो जे सेवा ही करनी है ते राज राज लै के सेवा करनी है एदां दी ते सारे ही चाहुंदे ने अको सतनाम ਵੀ ਰਾਜ ਤੋਂ ਬਿਨਾਂ ਹੀ ਕਰ ਲਓ ਫਿਰ ਸੇਵਾ ਤੇ ਸਾਰੇ ਹੀ ਮੰਨੀ ਬੈਠੇ ਆਪਣੇ ਆਪ ਨੂੰ ਸੇਵਾਦਾਰ ਪਰ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਓਏ ਤੇਰੀ ਸੇਵਾ ਤਾਂ ਹੀ ਪ੍ਰਵਾਨ ਹੈ ਜੇ ਗੁਰੂ ਨੂੰ ਭਾ ਜਾਏ ਜੇ ਉਹਦਾ ਮਨ ਮੰਨ ਜਾਏ ਨਾ ਉਹਦਾ ਤਾਂ ਸੇਵਾ ਪ੍ਰਵਾਨ ਹੈ ਤੇਰੀ ਤਾਂ ਕੁਰਸੀ ਤੇ ਬੈਠਾ ਪ੍ਰਵਾਨ ਹੈ ਮੈਂ ਤੇ ਕਹਿੰਦਾ ਵੀ ਹਾਂ ਮੇਰੀ ਬੜੀ ਸੇਵਾ ਹੈ ਪਰ ਮੰਨੇ ਉਹ ਮੰਨੇ ਨਾ ਤਾਂ ਗੱਲ ਬਣੇ ਮੇਰੇ ਮੰਨਣ ਨੂੰ ਕੀ ਹੈ ਇੱਕ ਸੇਵਾਦਾਰ ਉਹ ਹੈ ਜਿਹੜਾ ਆਪੂ ਬਣਿਆ ਹੈ ਇੱਕ ਉਹ ਹੈ ਜਿਹੜਾ ਮਾਲਕ ਨੂੰ ਪਸੰਦ ਆ ਗਿਆ ਭਾ ਗਿਆ ਇੱਕ ਉਹ ਹੈ ਜਿਹੜਾ ਮਾਲਕ ਨੂੰ ਚੰਗਾ ਲੱਗਦਾ ਹੈ ਫਰਕ ਹੈ ਸੇਵਾਦਾਰਾਂ ਵਿੱਚ ਤੇ ਜਦੋਂ ਅੰਦਰੋਂ ਸੁੱਧ ਆ ਜਾਵੇ ਜਾਗ ਆ ਜਾਵੇ ਫਿਰ ਜਿਵੇਂ ਭਾਈ ਬਚਿੱਤਰ ਸਿੰਘ ਸੀ ਨਾ ਭਾਈ ਬਚਿੱਤਰ ਸਿੰਘ ਜਦੋਂ ਦੱਸਿਆ ਕਹਿੰਦੇ ਜੀ ਹਾਥੀ ਨੂੰ ਸ਼ਰਾਬ ਪਿਆਈ ਹੈ ਤੇ ਸਵੇਰੇ ਲੈ ਕੇ ਆਉਣਾ ਹਾਥੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਹਾਥੀ ਦਾ ਮੁਕਾਬਲਾ ਸਾਡੇ ਵਾਲਾ ਹਾਥੀ ਕਰੇਗਾ ਸਾਰੇ ਕਹਿੰਦੇ ਮਹਾਰਾਜ ਕਿਹੜਾ ਹਾਥੀ ਮਹਾਰਾਜ ਕਹਿੰਦੇ ਦੁਨੀ ਚੰਦ ਐਡਾ ਮੋਟਾ ਨਾਲੇ ਕਹਿੰਦਾ ਰਹਿੰਦਾ ਮੇਰੇ ਨਾਲ ਭੁੱਲਣਾ ਹੈ ਹੁਣ ਇਹਨੂੰ ਭੇਜਾ ਗਿਆ ਹੁਣ ਜਦੋਂ ਐਦਾਂ ਕਿਹਾ ਤੇ ਦੁਨੀ ਚੰਦ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਮਨ ਦੇ ਤਲ ਤੇ ਨਾਸਤਕ ਸੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਉਹਦਾ ਮਨ ਨਹੀਂ ਸੀ ਮੰਨਦਾ ਰੱਬ ਹੈ ਮਨ ਨਹੀਂ ਸੀ ਮੰਨਦਾ ਗੁਰੂ ਦੇ ਤਾਕਤ ਹੈ ਸਤਿਗੁਰ ਜੀ ਵਿੱਚ ਉਹਦਾ ਮਨ ਨਹੀਂ ਸੀ ਮੰਨਦਾ ਸੁਰਤ ਕਰਕੇ ਨਾਸਤਕ ਹੈ ਸੁੱਧ ਨਹੀਂ ਅੰਦਰ ਮਨ ਦੇ ਤਲ ਤੇ ਨਾਸਤਕ ਹੈ ਤੇ ਜਦੋਂ ਗੁਰੂ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਦੁਨੀ ਚੰਦ ਬੈਠਾ ਹੈ ਆਹ ਮੁਕਾਬਲਾ ਕਰੇਗਾ ਹਾਥੀ ਸਾਡਾ ਬੜਾ ਭਾਰਾ ਹੈ ਕਈ ਤੇ ਵੇਖੋ ਰੋਗੀ ਹੁੰਦੇ ਨੇ ਕਈ ਬੰਦਿਆਂ ਦੇ ਤੇ ਸਰੀਰ ਦੇ ਨਾ ਰੋਗ ਨੇ ਬਿਮਾਰੀਆਂ ਨੇ ਤਾਂ ਭਾਰੇ ਹੋ ਗਏ ਪਰ ਕਈ ਖਾ ਖਾ ਕੇ ਆਦਤ ਇਦਾਂ ਦੀ ਪੈ ਗਈ ਹੈ ਇੱਥੋਂ ਵੀ ਖਾ ਲਿਆ ਆਹ ਵੀ ਖਾ ਲਿਆ ਆਹ ਵੀ ਖਾ ਲਿਆ ਤਾਂ ਬਹੁਤੇ ਭਾਰੇ ਹੋ ਗਏ ਪਰ ਜਿਹੜੇ ਬੰਦੇ ਨੂੰ ਸੁੱਧ ਹੋ ਜਾਏ ਉਹ ਆਪਣਾ ਸਰੀਰ ਵੀ ਠੀਕ ਰੱਖਦਾ ਹੈ ਸੁੱਧ ਵਾਲਾ ਜਿਹੜਾ ਬੰਦਾ ਹੈ ਨਾ ਜੀ ਧਿਆਨ 'ਚ ਰੱਖਿਓ ਮੇਰੀ ਗੱਲ ਗੁਰਬਾਣੀ ਨੇ ਗਿਆਨ ਦਿੱਤਾ ਸੁੱਧ ਆ ਗਈ ਅੰਦਰ ਦੀ ਅਵੇਅਰਨੈਸ ਹੈ ਅੰਦਰ ਦੀ ਜਾਗ ਹੈ ਅੰਦਰ ਦੀ ਮਚੌਰ ਹੋ ਗਿਆ ਬੰਦਾ ਅੰਦਰੋਂ ਇਹਨੂੰ ਕਹਿੰਦੇ ਨੇ ਸੁੱਧ ਆ ਗਈ ਜਿਹੜੇ ਬੰਦੇ ਨੂੰ ਸੁੱਧ ਹੋਵੇ ਉਹਨੂੰ ਆਪਣੇ ਸਰੀਰ ਦੀ ਵੀ ਸੁੱਧ ਹੁੰਦੀ ਹੈ ਮਨ ਵਿੱਚ ਕੋਈ ਵਿਚਾਰ ਮਾੜਾ ਆ ਰਿਹਾ ਮਨ ਨੂੰ ਵੀ ਚੈੱਕ ਕਰਦਾ ਉਹ ਫਿਰ ਸਰੀਰ ਵੀ ਵਹਿੰਦਾ ਰਹਿੰਦਾ ਆਪਣਾ ਬਈ ਢਿੱਡ ਵੱਧਦਾ ਜਾਂਦਾ ਰੋਟੀ ਘਟਾ ਲਓ ਥੋੜਾ ਜਿਹਾ ਘੱਟ ਵੱਧ ਚੱਲਿਆ ਠੀਕ ਰੱਖੋ ਸੁੱਧ ਹੈ ਨਾ ਸੁੱਧ ਹੈ ਠੀਕ ਰੱਖੋ ਆਪਣੇ ਆਪ ਨੂੰ ਫਿਰ ਉਹਨੂੰ ਸੁੱਧ ਹੈ ਘਰ ਵਾਲੀ ਦਾ ਰਿਸ਼ਤਾ ਹੈ ਮਾਂ ਦਾ ਰਿਸ਼ਤਾ ਹੈ ਗਲਤੀ ਨਹੀਂ ਕਰਨੀ ਜ਼ਿੰਦਗੀ 'ਚ ਕੋਈ ਰਿਸ਼ਤਿਆਂ ਪ੍ਰਤੀ ਵੀ ਸੁੱਧ ਹੈ ਜਾਗ ਹੈ ਤੇ ਜਿਹੜੇ ਬੰਦੇ ਨੂੰ ਸੁੱਧ ਹੋਵੇ ਅੰਦਰ ਦੀ ਉਹ ਫਿਰ ਆਪਣੇ ਕੰਮ ਪ੍ਰਤੀ ਵੀ ਵਫਾਦਾਰੀ ਵਿਖਾਉਂਦਾ ਹੈ ਕੰਮ ਵੀ ਕਰੇਗਾ ਕੰਮ ਵਿੱਚ ਕੰਮ ਤੇ ਕੰਸੈਂਟਰੇਟ ਕਰਦਾ ਹੈ ਆਪਣੇ ਕੰਮ ਤੇ ਧਿਆਨ ਦਿੰਦਾ ਹੈ ਬੇਧਿਆਨਾ ਨਹੀਂ ਸੁਣਿਓ ਆਹ ਗੱਲ ਤੁਹਾਨੂੰ ਇਤਿਹਾਸ ਤੋਂ ਦੱਸਦਾ ਹੈ ਅਕਬਰ ਆਇਆ ਗੁਰੂ ਅਮਰਦਾਸ ਜੀ ਦੇ ਦਰਬਾਰ ਤੇ ਗੁਰੂ ਜੀ ਨੇ ਪੰਗਤ ਚ ਬਿਠਾ ਦਿੱਤਾ ਕਹਿੰਦੇ ਪਹਿਲਾਂ ਹੁਕਮ ਸੀ ਸਤਿਗੁਰ ਦਾ ਪਹਿਲੇ ਪੰਗਤ ਪੱਛ ਹੈ ਸੰਗਤ ਪਹਿਲਾਂ ਪੰਗਤ ਚ ਬਹਿ ਕੇ ਰੋਟੀ ਖਾਓ ਫਿਰ ਸੰਗਤ ਕਰੋ ਪੰਗਤ ਵਿੱਚ ਬਹਿ ਕੇ ਸਾਰੇ ਜਦੋਂ ਇਕੱਠੇ ਰੋਟੀ ਖਾਂਦੇ ਨੇ ਤੇ ਪਿਆਰ ਵੀ ਬਣਦਾ ਹੈ ਆਪਸ ਵਿੱਚ ਪਿਆਰ ਬਣਦਾ ਬਾਅਦ ਵਿੱਚ ਬੇਨਤੀ ਕਰਾਂਗਾ ਪੰਜ ਪਿਆਰਿਆਂ ਨੇ ਆਉਣਾ ਹੈ ਆਪਾਂ ਗੱਲ ਬਾਅਦ ਚ ਕਰਦੇ ਹਾਂ ਜੀ ਆਇਆਂ ਨੂੰ ਆਖੀਏ ਸਾਰੀ ਸੰਗਤ ਨੂੰ ਜਿਹੜੇ ਜਿਹੜੇ ਅੱਜ ਗੁਰੂ ਵਾਲੇ ਬਣੇ ਜਿਹੜੇ ਜਿਹੜੇ ਅੱਜ ਸਿੰਘ ਬਾਕੀ ਭਾਈ ਸੰਗਤੇ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ ਟਕਾ ਰੱਖਿਓ ਬਣਾ ਕੇ ਇਕਾਗਰਤਾ ਭੰਗ ਨਾ ਹੋਵੇ ਆਪੇ ਸਾਜ ਕੇ ਨਿਵਾਜੇ ਬਾਜਾ ਵਾਲੇ ਪੰਜ ਪਿਆਰੇ ਆਪੇ ਸਾਜ ਕੇ ਨਿਵਾਜੇ ਬਾਜਾ ਵਾਲੇ ਨੇ ਆਪਣਾ ਹੀ ਰੂਪ ਚਾੜਿਆ ਸਾਜ ਕੇ ਨਿਵਾਜੇ ਬਾਜਾ ਵਾਲੇ ਆਪਣਾ ਹੀ ਸਾਰੇ ਰਾਹ ਵਿੱਚ ਬਿਠਾ ਦਿਓ ਭਾਗਾਂ ਵਾਲੇ ਆ ਜਿਹੜੇ ਅੱਜ ਗੁਰੂ ਵਾਲੇ ਬਣ ਕੇ ਆਏ ਨੇ ਸਤਿਗੁਰ ਜੀ ਦੀ ਮਿਹਰ ਨਾਲ 530 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਇੱਕ ਸਟੇਜ ਤੋਂ ਲੱਗੇਗਾ ਫਿਰ ਨਾਲ ਬੋਲਿਓ ਸਾਰੇ ਬੋਲੋ ਵਧਾਈਆਂ ਜਿਹੜੇ 530 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਆਪਣੇ ਬਣਾਇਆ ਮਿਹਰ ਕਰਨ ਸਤਿਗੁਰੂ ਇਸੇ ਤਰ੍ਹਾਂ ਜੁੜੇ ਰਹੀਏ ਚਲੋ ਆਓ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਸਾਰੇ ਸਿੱਧੀਆਂ ਰੱਖਿਓ ਬੋਲੇ ਸੋਨਹਾਰ ਹੱਥ ਦੀ ਆਸਾਰ ਬੋਲੇ ਸੋਨਹਾਰ ਹੱਥ ਦੀ ਆਸਾਰ ਰਾਜ ਨੇ ਕਹਾ ਦੇਖ ਦੇ ਬੰਦੋ ਮੂਲ ਤੇ ਨਿਸ਼ਾਨ ਸੱਜ ਦੇ ਦੀਵਾਨ ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜੇ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਹਰ ਵੀਰ ਦਾ ਭਰਾ ਦਾ ਭੈਣ ਦਾ ਫਰਜ਼ ਬਣਦਾ ਹੈ ਆਪਣਾ ਫਰਜ਼ ਸਮਝੋ ਜਿਹੜਾ ਕੋਈ ਟੁੱਟਿਆ ਉਹਨੂੰ ਜੋੜੋ ਖਰਚਾ ਕਰੋ ਉਹਦੀ ਤਨ ਨਾਲ ਸੇਵਾ ਮਨ ਨਾਲ ਧਨ ਨਾਲ ਜਿਵੇਂ ਹੁੰਦਾ ਹੈ ਉਹਨੂੰ ਜੋੜਨ ਦੀ ਕੋਸ਼ਿਸ਼ ਕਰੋ ਬੜੇ ਵੀਰ ਭਰਾ ਪ੍ਰੇਰਿਤ ਕਰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਪਿੰਡਾਂ ਸ਼ਹਿਰਾਂ ਵਿੱਚ ਯਤਨ ਕਰਦੇ ਨੇ ਕੋਸ਼ਿਸ਼ ਕਰਦੇ ਰਹੋ ਸਤਿਗੁਰੂ ਮਿਹਰ ਕਰਦੇ ਨੇ ਆਪਣੀ ਜ਼ਿੰਦਗੀ 'ਚ 2-4-5-7 ਨੂੰ ਜ਼ਰੂਰ ਜੋੜਨਾ ਚਾਹੀਦਾ ਬੜੇ ਸੱਜਣ ਇੱਦਾਂ ਦੇ ਉਪਰਾਲੇ ਕਰਦੇ ਆ ਬਾਹਰੋਂ ਆ ਕੇ ਕਈ ਪ੍ਰੋਗਰਾਮ ਕਰਾਉਣਗੇ ਇੰਡੀਆ ਵਿੱਚ ਵੀ ਕਿਵੇਂ ਨਾ ਕਿਵੇਂ ਸਾਡੇ ਪਰਿਵਾਰ ਵਿੱਚੋਂ ਸਾਡੇ ਪਿੰਡ 'ਚੋਂ ਸਾਡੇ ਇਲਾਕੇ 'ਚੋਂ ਕੋਈ ਟੁੱਟਿਆ ਹੋਇਆ ਜੁੜੇ ਇਸ ਕਰਕੇ ਬਹੁਤ ਬਹੁਤ ਵਧਾਈ ਹੈ ਜਿਹੜੇ ਜਿਹੜੇ ਅੱਜ ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜੇ ਆ ਹੁਣ ਜੁੜੇ ਰਹਿਣਾ ਹੈ ਦੁਨੀਆ ਵੱਲ ਨਾ ਵੇਖੋ ਸੰਸਾਰ ਕੀ ਕਰਦਾ ਹੈ ਦੁਨੀਆ ਕੀ ਕਰਦੀ ਹੈ ਕੋਈ ਨਹੀਂ ਨਾਲ ਜਾਣ ਵਾਲਾ ਕਰਮੀ ਆਪੋ ਆਪਣੀ ਹੈ ਇੱਥੇ ਹਰ ਬੰਦੇ ਦੇ ਆਪਣੇ ਆਪਣੇ ਕਰਮ ਨੇ ਆਪਣਾ ਆਪਣਾ ਹਿਸਾਬ ਕਿਤਾਬ ਹੈ ਲੋਕਾਂ ਵੱਲ ਨਾ ਵੇਖੋ ਲੋਕੀ ਕੀ ਕਹਿੰਦੇ ਆ ਦੁਨੀਆ ਕੀ ਕਹਿੰਦੀ ਹੈ ਅੱਜ ਸਭ ਤੋਂ ਵੱਡੀ ਮੁਸ਼ਕਲ ਕੀ ਹੈ ਸਭਸੇ ਬੜਾ ਇਹ ਰੋਗ ਕਿਆ ਕਹੇਗੇ ਲੋਕ ਸਭ ਤੋਂ ਵੱਡਾ ਅੱਜ ਰੋਗ ਹੈ ਕਿ ਦੁਨੀਆ ਕੀ ਕਹੇਗੀ ਪਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾ ਦੁਨੀਆ ਨਾਲ ਤੁਰਦੀ ਹੈ ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ ਆਪਣੇ ਹੱਥਾਂ ਨਾਲ ਆਪਣੇ ਪੈਰਾਂ ਤੇ ਕੁਹਾੜਾ ਮਾਰੀ ਜਾਂਦਾ ਹੈ ਦੀਨ ਛੱਡੀ ਬੈਠਾ ਧਰਮ ਛੱਡੀ ਬੈਠਾ ਦੁਨੀਆ ਲਈ ਪਰ ਦੁਨੀਆ ਨੇ ਨਾਲ ਨਹੀਂ ਤੁਰਨਾ ਹਰ ਬੰਦੇ ਦਾ ਆਪਣਾ ਇਕੱਲੇ ਇਕੱਲੇ ਨੇ ਜਾਣਾ ਇਕੱਲੇ ਇਕੱਲੇ ਨੇ ਘਰ ਕੀ ਨਾਰ ਬਹੁਤ ਹਿੱਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਾਵੀ ਹੰਸ ਤਜੀਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਿਹੜਾ ਰਿਸ਼ਤਾ ਨਾਲ ਤੁਰਨ ਵਾਲਾ ਹਰ ਚੀਜ਼ ਵਿਛੋੜੇ ਤੇ ਖੜੀ ਹੈ ਤਾਂ ਕਰਕੇ ਨਾ ਭੁੱਲੋ ਆਹ ਸਾਡਾ ਕੰਮ ਹੈ ਆਪ ਜੁੜੋ ਆਪਣੀ ਜ਼ਿੰਦਗੀ 'ਚ ਹੋਰਾਂ ਨੂੰ ਜੋੜੋ ਅਕਾਲੀ ਗੱਲ ਚੱਲਦੀ ਸੀ ਕੱਲ ਭਾਈ ਮੰਡ ਜੀ ਸਾਡੇ ਕੋਲ ਇੱਥੇ ਆਏ ਹੋਏ ਸੀ ਕੱਲ ਗੁਰਿੰਦਰਪਾਲ ਸਿੰਘ ਹੋਣੀ ਸਾਰੇ ਤੇ ਗੱਲ ਕਰਦਿਆਂ ਕਰਦਿਆਂ ਇਹਨਾਂ ਨੇ ਦੱਸਿਆ ਐਵਰੇਜ ਹੈ ਜੀ ਅੱਜ ਦੇ ਸਮੇਂ ਵਿੱਚ ਘੱਟ ਤੋਂ ਘੱਟ 20 ਨੌਜਵਾਨਾਂ ਦੇ ਸਿਵੇ ਇੱਕ ਦਿਨ ਵਿੱਚ ਪੰਜਾਬ ਵਿੱਚ ਬਲਦੇ ਨੇ 20 ਨੌਜਵਾਨਾਂ ਦੇ ਨਸ਼ੇ ਨਾਲ ਮਰ ਗਏ ਜਿਹੜੇ ਪੰਜਾਬ ਦੇ ਵਿੱਚ 20 ਸਿਵੇ ਜਦੋਂ ਸਮਾਂ ਸਿੰਘਾਂ ਦਾ ਆਇਆ ਸੀ ਨਾ ਸਿੰਘਾਂ ਦਾ ਸਮਾਂ ਸੀ ਤੇ ਇੰਨੇ ਤੇ ਉਦੋਂ ਵੀ ਨਹੀਂ ਸੀ ਸ਼ਹੀਦ ਹੁੰਦੇ ਇੰਨੇ ਇੱਕ ਇੱਕ ਦਿਨ ਚ 20-20 ਉਹ ਵੀ ਰਿਪੋਰਟਾਂ ਗੁਪਤ ਹੁੰਦੀਆਂ ਸੀ ਅੱਜ ਦੀਆਂ ਰਿਪੋਰਟਾਂ ਵੀ ਗੁਪਤ ਨੇ 600 ਨੌਜਵਾਨ ਇੱਕ ਮਹੀਨੇ ਦਾ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ ਦੁਆਬੇ ਵਿੱਚ ਚਲੇ ਜਾਓ ਤੁਹਾਨੂੰ 10-15 ਪਿੰਡਾਂ ਵਿੱਚੋਂ ਜ਼ਰੂਰ ਇੱਕ ਨਾ ਇੱਕ ਬੰਦਾ ਇਦਾਂ ਦਾ ਮਿਲੇਗਾ ਸੰਸਕਾਰ ਹੋ ਰਿਹਾ ਨਸ਼ੇ ਖੜ ਕੇ ਮਰਿਆ ਫਿਰ 15 ਪਿੰਡਾਂ ਚੋਂ ਇੱਕ ਫਿਰ 20 ਪਿੰਡਾਂ ਚੋਂ ਇੱਕ 19 ਦੀ ਐਵਰੇਜ ਹੈ ਤਲਾਕ ਰੋਜ਼ ਹੁੰਦੇ ਨੇ 19 ਤਲਾਕ ਰੋਜ਼ ਹੁੰਦੇ ਨੇ 19 ਤਲਾਕਾਂ ਵਿੱਚੋਂ 15 ਤਲਾਕ ਉਹ ਨੇ ਜਿਹੜੇ ਡਰੱਗ ਕਰਕੇ ਹੋਏ ਨੇ ਨਸ਼ੇ ਕਰਕੇ ਹੋਏ ਨੇ ਕਿਵੇਂ ਪੰਜਾਬ ਨੂੰ ਘੁਣ ਵਾਂਗੂ ਖਾ ਰਿਹਾ ਨਸ਼ਾ ਕਿੱਡੀ ਬਰਬਾਦੀ ਹੋ ਰਹੀ ਹੈ ਸਾਡੀ ਕੌਣ ਸੋਚੇਗਾ ਤੇ ਜੇ ਅਸੀਂ ਕਹੀਏ ਨਾ ਵੀ ਸਰਕਾਰਾਂ ਨਹੀਂ ਕਰ ਸਕਦੀਆਂ ਸਰਕਾਰਾਂ ਦੇ ਹੱਥ ਵਸ ਨਹੀਂ ਜਦੋਂ ਵੋਟਾਂ ਦਾ ਦਿਨ ਚੱਲਦੇ ਨੇ ਨਾ ਉਦੋਂ ਤੁਹਾਨੂੰ ਪਤਾ ਹੈ ਉਹ ਕੀ ਚੋਣ ਜਾਬਤਾ ਸ਼ਾਬਾਸ਼ ਚੋਣ ਜਾਬਤਾ ਲੱਗ ਜਾਂਦਾ ਹੈ ਮਾਫ ਕਰਨਾ ਕਈ ਵਾਰੀ ਉਹ ਗੱਲ ਦਿਮਾਗ ਚ ਨਹੀਂ ਚੋਣ ਜਾਬਤਾ ਜਦੋਂ ਲੱਗਿਆ ਹੋਵੇ ਫਿਰ 1,00,000 ਰੁਪਈਆ ਲੈ ਕੇ ਬੰਦਾ ਰੋਡ ਤੇ ਨਹੀਂ ਲੰਘ ਸਕਦਾ ਪਤਾ ਕਿੰਨਾ ਪੈਸਾ ਫੜਦੇ ਨੇ ਫਿਰ ਚੋਣ ਜਾਬਤੇ ਵਿੱਚ ਇੰਨੀ ਸਖਤੀ ਹੁੰਦੀ ਹੈ ਇੰਨੀ ਸਖਤੀ ਕਿ ਚਿੜੀ ਨਹੀਂ ਫਰਕ ਸਕਦੀ ਇਹੀ ਪੰਜਾਬ ਹੈ ਅਸੀਂ ਗੱਡੀਆਂ ਲੈ ਕੇ ਲੰਘਦੇ ਹਾਂ ਤਲਾਸ਼ੀਆਂ ਲੈਂਦੇ ਨੇ ਰੁਕੋ ਗੱਡੀਆਂ ਦੀ ਤਲਾਸ਼ੀ ਲੈਣੀ ਹੈ ਡਿੱਗੀ ਖੋਲੋ ਟਾਕੀਆਂ ਖੋਲੋ ਵਿੱਚ ਕੀ ਹੈ ਜੇ ਚੋਣ ਜਾਬਤੇ ਵੇਲੇ ਇੰਨੀ ਸਖਤੀ ਕਰਕੇ ਇੰਨਾ ਡਰ ਜਾਂਦੇ ਨੇ ਸਾਰੇ ਲੋਕ ਵੀ ਬੜੀ ਚੈਕਿੰਗ ਹੈ ਬੜੀ ਚੈਕਿੰਗ ਹੈ ਤੇ ਚੋਣ ਜਾਬਤੇ ਤੋਂ ਬਾਅਦ ਵੀ ਤੇ ਹੋ ਹੀ ਸਕਦਾ ਹੈ ਸਭ ਜੇ ਕਰਨ ਤੇ ਆਉਣ ਤੇ ਕੀ ਨਹੀਂ ਕਰ ਸਕਦੇ ਜੇ ਕਰਨ ਤੇ ਆਉਣ ਨਾ ਮਨੋ ਤੇ ਸਭ ਕੁਝ ਹੋ ਸਕਦਾ ਹੈ ਪਰ ਇਹਨਾਂ ਨੇ ਸਾਰਿਆਂ ਨੂੰ ਖੁਸ਼ ਰੱਖਣਾ ਹੁੰਦਾ ਨਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਆਏਗਾ ਕੱਲ ਨੂੰ ਇਲੈਕਸ਼ਨ ਵਿੱਚ ਇਸ਼ਤਿਹਾਰ ਲੱਗਿਆ ਅਖਬਾਰ ਵਿੱਚ ਸਾਰੇ ਪੰਜਾਬ ਦੇ ਠੇਕੇ ਬੰਦ ਰਹਿਣਗੇ ਸਾਰੇ ਪੰਜਾਬ ਦੇ ਠੇਕੇ ਬੰਦ ਰਹਿਣਗੇ ਅਗਲੀ ਲਾਈਨ ਵੀ ਲਿਖ ਦੇਣੀ ਚਾਹੀਦੀ ਹੈ ਸਾਰੇ ਪੰਜਾਬ ਦੇ ਠੇਕੇ ਬੰਦ ਰਹਿਣਗੇ ਕਿਉਂਕਿ ਘਰੋ ਘਰੀ ਬੋਤਲਾਂ ਪਹੁੰਚਾਈਆਂ ਜਾਣਗੀਆਂ ਨਾਲੇ ਪਾਗਲ ਹੈ ਕੋਈ ਵੋਟਾਂ ਵਾਲੇ ਦਿਨ ਠੇਕੇ ਤੇ ਮੁੱਲ ਲੈ ਕੇ ਪੀਏ ਪਾਗਲ ਹੈ ਅਗਲੀ ਲਾਈਨ ਵੀ ਲਿਖੋ ਵਰਤਾਂਦੇ ਨੇ ਕਿ ਨਹੀਂ ਵਰਤਾਂਦੇ ਫ੍ਰੀ ਨਸ਼ੇ ਚੱਲ ਰਹੇ ਨੇ ਕਿਵੇਂ ਹੋਏਗਾ ਭਲਾ ਸਾਡਾ ਕਿਵੇਂ ਪੰਜਾਬ ਨੂੰ ਤੁਸੀਂ ਬਚਾਓਗੇ ਇਸ ਕਰਕੇ ਆਪਾਂ ਸਾਰੇ ਸਿਆਣੇ ਬਣੋ ਸਾਰੇ ਜਾਗੋ ਸਾਰੇ ਵੈਸੇ ਤੇ ਸਰਕਾਰਾਂ ਲਿਸਟਾਂ ਤੁਹਾਡੀਆਂ ਵੀ ਬਣਾਉਂਦੀਆਂ ਨੇ ਇੱਕ ਪਿੰਡ 'ਚ ਅੰਮ੍ਰਿਤਧਾਰੀ ਕਿੰਨੇ ਨੇ ਹੁਣ ਇਹ ਲਿਸਟਾਂ ਫੇਰ ਲੱਗ ਪਏ ਨੇ ਬਣਾਉਣ ਇੱਕ ਪਿੰਡ 'ਚ ਦਮਾਲਿਆਂ ਵਾਲੇ ਕਿੰਨੇ ਨੇ ਇੱਕ ਪਿੰਡ 'ਚ ਚੋਲਿਆਂ ਵਾਲੇ ਕਿੰਨੇ ਨੇ ਇੱਕ ਪਿੰਡ 'ਚ ਦਸਤਾਰਾਂ ਵਾਲੇ ਕਿੰਨੇ ਨੇ ਇੱਕ ਪਿੰਡ 'ਚ ਗਾਤਰਿਆਂ ਵਾਲੇ ਕਿੰਨੇ ਨੇ ਗਾਤਰੇ ਥੱਲਿਓਂ ਦੀ ਪਾਉਣ ਵਾਲੇ ਕਿੰਨੇ ਨੇ ਉੱਪਰ ਦੀ ਪਾਉਣ ਵਾਲੇ ਕਿੰਨੇ ਨੇ ਬਸ ਸੱਚੇ ਪਾਤਸ਼ਾਹ ਮਿਹਰ ਰੱਖਣ ਆਪਣਿਆਂ ਦੀਆਂ ਨਜ਼ਰਾਂ ਫੇਰ ਨਾ ਲੱਗ ਜਾਣ ਸੁਣਿਓ ਆਪਣਿਆਂ ਦੀਆਂ ਨਜ਼ਰਾਂ ਸੁਣੋ ਗੱਲ ਇਹ ਆਪਣਿਆਂ ਦੀਆਂ ਹੀ ਨਜ਼ਰਾਂ ਲੱਗੀਆਂ ਸੀ ਉਦੋਂ ਆਪਣਿਆਂ ਦੀਆਂ ਨਜ਼ਰਾਂ ਲੱਗੀਆਂ ਸੀ ਅੱਜ ਤੋਂ 25 ਸਾਲ ਪਹਿਲਾਂ ਉਦੋਂ ਦੇ ਨੌਜਵਾਨ ਖਤਮ ਹੋ ਗਏ ਸੀ ਪੰਜਾਬ ਖਤਮ ਹੋ ਗਿਆ ਸੀ ਜਵਾਨੀ ਨਹੀਂ ਸੀ ਦਿਸਦੀ ਇੱਥੇ ਪਰ ਹੁਣ ਦੁਬਾਰਾ ਇਹ ਸਾਡੇ ਨਿੱਕੇ ਨਿੱਕੇ ਉਸ ਵੇਲੇ ਬੱਚੇ ਸੀ ਜਿਹੜੇ ਅੱਜ ਜਵਾਨ ਹੋਏ ਨੇ ਅਰਦਾਸ ਕਰਿਆ ਕਰੋ ਇਹ ਆਪਣੇ ਜਿਹੜੇ ਨੇ ਫਿਰ ਇਹਨਾਂ ਦੀ ਨਜ਼ਰੀ ਨਾ ਚੜ ਆਪਣਿਆਂ ਦੀਆਂ ਨਜ਼ਰਾਂ ਲੱਗਦੀਆਂ ਨੇ ਉਹ ਨਜ਼ਰਾਂ ਨਹੀਂ ਜਿਹੜੀਆਂ ਲੋਕੀ ਕਹਿੰਦੇ ਨੇ ਵੀ ਨਜ਼ਰ ਲੱਗ ਗਈ ਉਹ ਨਹੀਂ ਨਜ਼ਰ ਇਹਨਾਂ ਨੂੰ ਹੁਣ ਚਮ ਇਹਨਾਂ ਦੀ ਰੜਕਦੇ ਨੇ ਅੱਖਾਂ ਦੇ ਵਿੱਚ ਤੁਹਾਡੇ ਦਮਾਲੇ ਦਸਤਾਰਾਂ ਰੜਕਦੇ ਨੇ ਜਦੋਂ ਫਿਰ ਅੱਖ ਨੂੰ ਰੜਕ ਪੈਂਦੀ ਹੈ ਨਾ ਫਿਰ ਅਗਲਾ ਅੱਖ 'ਚ ਦਵਾਈ ਵੀ ਪਾਉਂਦਾ ਹੈ ਸਿੰਘੋ ਦਮਾਲੇ ਬੰਨਣੇ ਨੇ ਦਸਤਾਰਾਂ ਬੰਨਣੀਆਂ ਨੇ ਦਾੜੀਆਂ ਰੱਖਣੀਆਂ ਨੇ ਕੇਸ ਰੱਖਣੇ ਨੇ ਗਾਤਰੇ ਪਾਉਣੇ ਨੇ ਪਰ ਖਿਆਲ ਦਵਾਈ ਦਾ ਵੀ ਰੱਖਿਓ, ਇਹ ਵੀ ਤਿਆਰੀ ਕਰਦੇ ਫਿਰਦੇ ਨੇ। ਬਹਾਨੇ ਬਣਾ ਬਣਾ ਕੇ ਕੇਸ ਪਾਉਂਦੇ ਨੇ, ਬਹਾਨੇ ਬਣਾ ਕੇ ਗ੍ਰਿਫਤਾਰ ਕਰਦੇ ਨੇ, ਬਹਾਨੇ ਬਣਾਉਂਦੇ ਨੇ, ਕੋਈ ਨਾ ਕੋਈ ਬਹਾਨਾ ਬਣੇ, ਕਿਵੇਂ ਨਾ ਕਿਵੇਂ ਅਸੀਂ ਇਹਨਾਂ ਨੂੰ ਫਸਾਈਏ, ਫਿਰ ਉਵੇਂ ਹੀ ਚੱਲੇ ਕੰਮ। 10 ਇੱਥੋਂ ਫੜ ਲੈ, 5 ਉੱਥੋਂ ਫੜ ਲੈ, ਮੁੜ ਕੇ ਡਰਦਾ ਕੋਈ ਅੰਮ੍ਰਿਤ ਨਾ ਛਕੇ। ਪਰ ਇਹ ਭੁੱਲ ਜਾਂਦੇ ਨੇ, ਇਹ ਬੂਟੇ ਦੀਆਂ ਜੜ੍ਹਾਂ 'ਚ ਤੇਲ ਪਾਉਂਦੇ ਨੇ, ਸਿੱਖੀ ਦੀਆਂ ਜੜ੍ਹਾਂ 'ਚ ਤੇਲ ਪਾਉਂਦੇ ਆ, ਪਰ ਇਹ ਭੁੱਲ ਜਾਂਦੇ ਨੇ ਓਏ ਗੁਰੂ ਨਾਨਕ ਦਾ ਲਾਇਆ ਬੂਟਾ ਹੈ। ਕਲਗੀਧਰ ਦੇ ਲਾਲਾਂ ਦਾ ਖੂਨ ਪਾ ਕੇ ਗੁਰੂ ਗੋਬਿੰਦ ਸਿੰਘ ਨੇ ਇਸ ਬੂਟੇ ਨੂੰ ਸਿੰਜਿਆ ਹੈ। ਤੁਹਾਡੀਆਂ ਦਵਾਈਆਂ ਪਾਉਣ ਨਾਲ ਕੁਛ ਨਹੀਂ ਹੋਣਾ, ਕਿੰਨੇ ਕੁ ਮਾਰ ਲਓਗੇ ਉਨੇ ਹੀ ਫੇਰ ਆ ਜਾਣਗੇ। ਮੈਂ ਸੁਣੋ, ਕਈ ਵਾਰੀ ਇਹ ਗੱਲ ਕਹੀ ਹੈ, ਮੈਂ ਪਿੱਛੇ ਜੇ ਅਮਰੀਕਾ ਗਿਆ, ਭਾਈ ਅਮਰੀਕ ਸਿੰਘ ਦਾ ਪੋਤਰਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ ਨਾ ਭਾਈ ਅਮਰੀਕ ਸਿੰਘ, ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬੜੇ ਨਿਕਟਵਰਤੀ, ਸੱਜੀ ਬਾਂਹ ਭਾਈ ਅਮਰੀਕ ਸਿੰਘ ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਾ ਪੋਤਰਾ ਟੋਰਾਂਟੋ 'ਚ ਰਹਿੰਦਾ, ਇੰਦਰਜੀਤ ਸਿੰਘ ਦਾ ਪੁੱਤਰ। ਇਹ ਕਹਿੰਦੇ ਅਸੀਂ ਖਤਮ ਕਰ ਦਿਆਂਗੇ, ਅਸੀਂ ਜੜ੍ਹਾਂ ਪੱਟ ਦਿਆਂਗੇ, ਅਸੀਂ ਐਂ ਕਰ ਦਿਆਂਗੇ। ਓਏ ਤੁਸੀਂ ਕੀ ਜੜ੍ਹਾਂ ਪੁੱਟੋਗੇ? ਇਹਨਾਂ ਦੀਆਂ ਜੜ੍ਹਾਂ ਤੇ ਅਮਰੀਕਾ ਕੈਨੇਡਾ 'ਚ ਲੱਗੀਆਂ ਹੋਈਆਂ ਨੇ, ਕੀ ਪੁੱਟੋਗੇ ਜੜ੍ਹਾਂ? ਉਹ ਨਿੱਕਾ ਜਿਹਾ ਪੋਤਰਾ, ਭਾਈ ਅਮਰੀਕ ਸਿੰਘ ਦਾ ਪੋਤਰਾ ਵੇਖ ਕੇ ਮੈਂ ਗੱਲ ਕਹੀ, ਮੈਂ ਕਿਹਾ ਜੜ੍ਹ ਤੇ ਫੇਰ ਲੱਗ ਗਈ, ਕਿੱਥੋਂ ਪੱਟ ਲਓਗੇ ਜੜ੍ਹਾਂ? ਸਿੰਘ ਇਦਾਂ ਦੇ ਹੁੰਦੇ ਸੀ ਗੁਰਮੁਖੋਂ ਪਹਿਲੇ ਸਮਿਆਂ। ਕਹਿੰਦੇ ਗੁਰਦੁਆਰੇ ਢਾਹ ਤੇ ਨਿਸ਼ਾਨ ਸਾਹਿਬ ਪੱਟ ਤੇ, ਸਿੰਘ ਪਤਾ ਕੀ ਕਰਦੇ ਸੀ? ਉਹਨਾਂ ਨੇ ਸਿਰਾਂ ਤੇ ਨਿਸ਼ਾਨ ਸਾਹਿਬ ਲਾ ਲਏ, ਦਮਾਲੇ, ਵੱਡੇ ਵੱਡੇ ਦਮਾਲੇ ਤੇ ਦਮਾਲਿਆਂ ਤੇ ਫੜ ਲਏ। ਉਹ ਕਹਿੰਦੇ ਉਹ ਨਿਸ਼ਾਨ ਸਾਹਿਬ ਤੇ ਪੁੱਟ ਦਿਓਗੇ, ਆ ਨਹੀਂ ਪੁੱਟ ਸਕਦੇ ਤੁਸੀਂ, ਇਹ ਸਿਰ ਤੇ ਲੈ ਸਕਦਾ ਹੈ, ਇਹ ਨਿਸ਼ਾਨ ਫੁੱਟਿਆ ਨਹੀਂ ਜਾਣਾ। ਇਦਾਂ ਦੇ ਸਿੰਘ ਸੀ। ਕਹਿੰਦੇ ਉਹ ਨਿਸ਼ਾਨ ਸਾਹਿਬ ਫੁੱਟੋਗੇ, ਆਸੀਂ ਸਿਰ ਤੇ ਲਾ ਲਏ, ਹੁਣ ਫੁੱਟੋ ਸਿਰ ਸਾਡੇ ਤੇ, ਇਹ ਸਿਰ ਵੱਡਿਆ ਜਾਏਗਾ। ਤੇ ਜਿਵੇਂ ਆਪਾਂ ਪੜ੍ਹਦੇ ਹੁੰਦੇ ਆ ਨਾ, ਉਹ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੱਢਦਾ, ਉਦੋਂ ਕਿਹਾ ਸੀ ਨਾ ਬੀਬੀਆਂ ਨੇ, ਜਾਲਮਾ ਸਿੰਘ ਨੀ ਮੁਕਾਇਆ ਜਾਲਮਾ ਸਿੰਘ ਨੀ ਮੁਕਾਇਆ ਜਾਲਮਾ ਸਿੰਘ ਨੀ ਮੁਕਾਇਆ ਜਾਲਮਾ ਸਿੰਘ ਨੀ ਮੁਕਾਇਆ ਜਾਲਮਾ ਸਿੰਘ ਨੀ ਮੁਕਾਇਆ ਜਾਲਮਾ ਚੋਰੀ ਚੋਰੀ ਕਰਦੇ। ਸਿੰਘ ਖਤਮ ਕਰ ਲਓਗੇ ਓਏ ਅਸੀਂ ਨਵੀਆਂ ਗਰਦਨਾਂ ਲੈ ਕੇ ਫੇਰ ਆ ਜਾਾਂਗੇ ਕਿੰਨੀਆਂ ਗਰਦਨਾਂ ਵੱਢੋਗੇ ਫੇਰ ਨਵੀਆਂ ਗਰਦਨਾਂ ਲੈ ਕੇ ਆ ਜਾਾਂਗੇ ਇਹ ਹੁਣ ਨਵੀਆਂ ਗਰਦਨਾਂ ਇਹਨਾਂ ਨੂੰ ਚੁੱਭਦੀਆਂ ਨੇ ਇਹ ਸੱਚੇ ਇਹ ਤੜਫਦੇ ਨੇ ਤੁਹਾਨੂੰ ਜਾਗਦਿਆਂ ਨੂੰ ਵੇਖ ਕੇ ਇੱਥੇ ਕਵੀਆਂ ਤੇ ਵਾਇਆ ਗਿਆ ਦੇਗਾਂ 'ਚ ਉਬਾਲਿਆ ਗਿਆ ਸੀਸ ਧੜ ਤੋਂ ਜੁਦਾ ਕੀਤੇ ਗਏ ਆਰਿਆਂ ਨਾਲ ਚੀਰੇ ਗਏ ਬੰਦ ਬੰਦ ਕੱਟੇ ਗਏ ਖੋਪਰ ਲਾਏ ਗਏ ਚਰਖੜੀਆਂ ਤੇ ਚਾੜੇ ਗਏ ਸਿੰਘ ਟੁਕੜੇ ਟੁਕੜੇ ਕੀਤੇ ਗਏ ਕਿਉਂ ਇਹਨਾਂ ਨੂੰ ਬਸ ਆਹੀ ਵਿਚਾਰਧਾਰਾ ਪਸੰਦ ਨਹੀਂ ਆ ਗੁਰੂ ਗ੍ਰੰਥ ਸਾਹਿਬ ਦਾ ਸੱਚ ਸੁਣ ਕੇ ਤੜਫਦੇ ਆ ਇਹ ਤਾਂ ਇਦਾਂ ਦਾ ਕੁਝ ਕਰਦੇ ਰਹੇ ਆ ਗੁਰੂ ਅਰਜਨ ਦੇਵ ਨਾਲ ਨਿੱਜੀ ਵਿਰੋਧ ਨਹੀਂ ਇਹ ਬਸ ਵਿਰੋਧ ਤਾਂ ਕਾਹਦੀ ਹੈ ਇਹਨਾਂ ਦੀ ਗੁਰਬਾਣੀ ਦਾ ਸੱਚ ਹਜਮ ਨਹੀਂ ਤਾਂ ਕਰਕੇ ਇਹ ਹੁਣ ਵੀ ਜਦੋਂ ਪ੍ਰਚਾਰ ਹੁੰਦਾ ਹੈ ਤੜਫਦੇ ਨੇ ਅੰਦਰੋਂ ਪਰ ਚੜ੍ਹਦੀ ਗਲਾ 'ਚ ਰਹਿਣਾ ਹਮੇਸ਼ਾ ਸੱਚ ਦੀ ਗੱਲ ਕਰੋ ਸੱਚ ਸੁਣੋ ਸੱਚ ਸਮਝੋ ਸੱਚੇ ਬਣੋ ਸੱਚ ਦੇ ਹੱਕ ਵਿੱਚ ਖੜੋ ਸੱਚ ਦੇ ਪੱਖੀ ਹੋਵੋ ਸੱਚ ਤੇ ਸਹੀ ਪਾ ਦਿਓ ਜਿਹੜਾ ਸ਼ਹੀਦ ਹੋ ਜਾਂਦਾ ਹੈ ਉਹ ਸੱਚ ਤੇ ਇਦਾਂ ਸਹੀ ਪਾ ਜਾਂਦਾ ਹੈ ਵਿਟਨੈਸ ਬਣ ਜਾਂਦਾ ਹੈ ਗਵਾਹੀ ਦੇ ਜਾਂਦਾ ਇਦਾਂ ਕਹਿ ਲਓ ਸੱਚ ਤੇ ਗਵਾਹੀ ਦੇ ਜਾਂਦਾ ਹੈ ਜਿਹੜਾ ਸ਼ਹੀਦ ਹੋ ਗਿਆ ਕੌਮ ਲਈ ਮਰ ਗਿਆ ਜਿਹੜਾ ਕੁਰਬਾਨ ਹੋ ਗਿਆ ਸਮਝ ਲਓ ਜਿਹੜਾ ਸੱਚ ਇਦਾਂ ਲਿਖਿਆ ਸੱਚ ਤੇ ਆਪਣੇ ਖੂਨ ਦੇ ਨਾਲ ਗਵਾਹੀ ਦੇ ਗਿਆ ਸਹੀ ਮਾਰ ਗਿਆ ਵੀ ਸੱਚ ਸੱਚ ਹੀ ਹੁੰਦਾ ਆਖੋ ਸਤਨਾਮ ਸ੍ਰੀ ਵਾਹ ਸ਼ਹੀਦ ਸ਼ਹੀਦ ਉਹ ਹੁੰਦਾ ਆਪਣੇ ਖੂਨ ਨਾਲ ਇਦਾਂ ਸਹੀ ਮਾਰਦੇ ਵੀ ਹਾਂ ਸੱਚ ਕੀ ਹੈ ਹੁਣ ਵੇਖੋ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸੁੱਤ ਹੁੰਦੀ ਹੈ ਇਹ ਜਿਹੜੀ ਸੁੱਤ ਹੈ ਅਵੇਅਰਨੈਸ ਹੈ ਅੰਦਰ ਦੀ ਅੰਦਰੋਂ ਬੰਦਾ ਅਵੇਅਰ ਹੋ ਜਾਂਦਾ ਧਿਆਨ ਨਾਲ ਸਮਝਿਓ ਅਕਬਰ ਨੂੰ ਭਾਲਿਆ ਪੰਗਤ ਚ ਜਦੋਂ ਇਕੱਠੇ ਖਾਈ ਪੀਵੀ ਦਾ ਨਾ ਤੇ ਪਿਆਰ ਬਣਦਾ ਹੈ ਇਸ ਗੱਲ ਨੂੰ ਸਮਝਿਓ ਪ੍ਰਸ਼ਾਦਾ ਘਰ ਵੀ ਛੱਕ ਕੇ ਆਉਂਦੇ ਆ ਅੱਜ ਕੱਲ ਵੱਡੇ ਵੱਡੇ ਅਮੀਰ ਬੰਦੇ ਬਿਜ਼ਨਸਮੈਨ ਜਦੋਂ ਕਦੇ ਨਾ ਮੀਟਿੰਗ ਕਰਨਗੇ ਮੀਟਿੰਗ ਕਰਨੀ ਹੈ ਬਿਜ਼ਨਸ ਦੀ ਡੀਲ ਕਰਨੀ ਹੋਵੇ ਕੋਈ ਵੱਡੀ ਤੇ ਕੀ ਕਰਦੇ ਨੇ ਕਹਿੰਦੇ ਫਿਰ ਆਪਾਂ ਕਿਸੇ ਹੋਟਲ ਵਿੱਚ ਬਹਿ ਕੇ ਰੈਸਟੋਰੈਂਟ ਵਿੱਚ ਚਾਹ ਪੀਵਾਂਗੇ ਇਕੱਠੇ ਨਾਲੇ ਚਾਹ ਪੀਂਦੇ ਨੇ ਤੇ ਨਾਲੇ ਗੱਲ ਕਰਦੇ ਨੇ ਉਹਦਾ ਕਾਰਨ ਕੀ ਹੈ ਜਦੋਂ ਇਕੱਠੇ ਬੰਦਾ ਚਾਹ ਪੀਂਦਾ ਹੈ ਜਾਂ ਰੋਟੀ ਖਾਂਦਾ ਹੈ ਇਹਦੇ ਨਾਲ ਆਪਸ ਵਿੱਚ ਪਿਆਰ ਵੱਧਦਾ ਹੈ ਆਪਸ ਵਿੱਚ ਪਿਆਰ ਵੱਧਦਾ ਹੈ ਆ ਲੰਗਰ ਵਿੱਚ ਤਾਂ ਹੀ ਇਕੱਠੇ ਭਾਇਆ ਸੀ ਵੀ ਤੁਹਾਡਾ ਪਹਿਲਾਂ ਆਪਸ ਵਿੱਚ ਪਿਆਰ ਪੈ ਜੇ ਸਿੱਖੋ ਆਖੋ ਸਤਨਾਮ ਜਦੋਂ ਇਕੱਠੇ ਬੈਠੇ ਹੋਵੋਗੇ ਫਿਰ ਨਿਕਲ ਜਾਏਗਾ ਆਹ ਮਜ਼ਬੀ ਸਿੱਖ ਹੈ ਆਹ ਰਮਦਾਸੀ ਹੈ ਆਹ ਜੱਟ ਹੈ ਆਹ ਭਾਪਾ ਬਰਾਦਰੀ ਵਿੱਚੋਂ ਹੋ ਗਿਆ ਆ ਰਾਮਗੜੀਆ ਸਿੱਖ ਹੈ ਕਹਿੰਦੇ ਦਿਮਾਗ ਚੋਂ ਨਿਕਲ ਜਾਏਗਾ ਜਦੋਂ ਇੱਕ ਪੰਗੇ 'ਚ ਬਹਿ ਕੇ ਰੋਟੀ ਖਾਓਗੇ ਵੇਖੋ ਕਿੱਦਾਂ ਦੀ ਸੋਚ ਹੈ ਪ੍ਰਸ਼ਾਦਾ ਤੇ ਘਰ ਵੀ ਛਾ ਕੀ ਲਈਦਾ ਪਰ ਗੁਰੂ ਸਾਹਿਬ ਨੇ ਸਾਡੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਇਕੱਠੇ ਰੋਟੀ ਪਰਿਵਾਰ ਸਾਡਾ ਨਾ ਆਹ ਵੀ ਗੱਲ ਸੁਣੋ ਪੁਰਾਣੇ ਸਮਿਆਂ 'ਚ ਸਾਡੇ ਜਿਹੜੇ ਪਰਿਵਾਰ ਸੀ ਤੁਹਾਨੂੰ ਪਤਾ ਹੈ ਨਾ ਇੱਧਰ ਵੀ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਚੁੱਲ੍ਹੇ ਦੇ ਉੱਥੇ ਚੌਂਕਾ ਬਣਿਆ ਹੁੰਦਾ ਸੀ ਘਰਾਂ 'ਚ ਹੁਣ 20 ਸਾਲ ਹੋ ਗਏ ਏਦਾਂ ਪ੍ਰਸ਼ਾਦਾ ਚੌਂਕੇ 'ਚ ਬਹਿ ਕੇ ਛਕਣਾ ਤੇ ਉੱਥੇ ਹੀ ਮਾਤਾ ਪਕਾਈ ਜਾਂਦੀ ਹੈ ਭਰਾ ਵੀ ਕੋਲ ਹੀ ਹੈ ਪਿਓ ਵੀ ਕੋਲ ਹੀ ਹੈ ਦਾਦੀ ਵੀ ਕੋਲ ਹੀ ਹੈ ਸਾਰਾ ਟੱਬਰ ਏਦਾਂ ਹੀ ਬਹਿ ਜਾਂਦਾ ਸੀ ਥੱਲੇ ਚੌਂਕੜੀ ਮਾਰ ਕੇ ਪੁੰਜੇ ਹੀ ਬਹਿ ਜਾਂਦਾ ਸੀ ਹੁਣ ਆ ਗਏ ਡਾਈਨਿੰਗ ਟੇਬਲ ਹੁਣ ਆਪਾਂ ਚੌਂਕੜਾ ਮਾਰ ਕੇ ਨਹੀਂ ਖਾਂਦੇ ਘਰਾਂ 'ਚ ਹੁਣ ਟੇਬਲ 'ਤੇ ਬਹਿ ਕੇ ਖਾਈਦਾ ਥੋੜੇ ਮਾਡਰਨ ਬਣ ਗਏ ਹੁਣ ਟੇਬਲ ਤੇ ਬਹਿਣ ਕਰਕੇ ਹੁਣ ਥੱਲੇ ਇੱਥੇ ਬੈਠਾ ਨਹੀਂ ਜਾਂਦਾ ਚੌਂਕੜੀ ਮਾਰ ਕੇ ਬਹਿਣ ਦੀ ਆਦਤ ਨਹੀਂ ਸਾਨੂੰ ਜੇ ਰੋਟੀ ਚੌਂਕੜਾ ਮਾਰ ਕੇ ਖਾਈ ਅੱਧਾ ਘੰਟਾ ਤੇ ਸੁਭਾਅ ਬਣੇ ਦਿਨ 'ਚ ਦੋ ਵਾਰੀ ਰੋਟੀ ਖਾਧੀ ਤੇ ਘੰਟੇ ਦੀ ਆਦਤ ਤੇ ਪਏਗੀ ਨਾ ਚੌਂਕੜੀ ਮਾਰ ਕੇ ਬਹਿਣਾ ਹੀ ਪੈਣਾ ਇੱਥੇ ਔਖੇ ਨਹੀਂ ਹੋਵੋਗੇ ਫਿਰ ਹੁਣ ਜਿਹੜੀਆਂ ਚੀਸਾਂ ਜੀਆਂ ਨਹੀਂ ਪੈਂਦੀਆਂ ਲੱਤਾਂ 'ਚ ਪੈਂਦੀਆਂ ਨੇ ਕਈਆਂ ਦੇ ਪੈ ਰਹੀਆਂ ਮੰਨੋ ਭਾਵੇਂ ਨਾ ਮੰਨੋ ਪੈਂਦੀਆਂ ਨੇ ਆਦਤ ਨਹੀਂ ਨਾ ਪਈ ਬਹਿਣ ਦੀ ਆਦਤ ਨਹੀਂ ਪਈ ਧਿਆਨ ਤੁਹਾਡਾ ਇੱਧਰ ਆ ਜਾਂਦਾ ਤਾਂ ਚੇਤਾ ਭੁੱਲ ਜਾਂਦਾ ਹੈ ਜਦੋਂ ਇੱਧਰੋਂ ਧਿਆਨ ਹਟਦਾ ਫਿਰ ਚੇਤਾ ਆ ਜਾਂਦਾ ਧਿਆਨ ਇਕਾਗਰ ਰਹਿੰਦਾ ਨਾ ਜਦੋਂ ਫਿਰ ਚੇਤਾ ਭੁੱਲ ਜਾਂਦਾ ਵੀ ਮੇਰੇ ਦਰਦ ਵੀ ਹੁੰਦਾ ਕਿਤੇ ਮਨ ਇਕਾਗਰ ਹੋ ਜਾਂਦਾ ਹੁਣ ਵੇਖਿਓ ਪੁਰਾਣੇ ਸਮਿਆਂ ਵਿੱਚ ਇਦਾਂ ਹੀ ਹੁੰਦਾ ਸੀ ਸਾਰਾ ਟੱਬਰ ਇਕੱਠਾ ਬੈਠਾ ਰੋਟੀ ਖਾਂਦਾ ਹੁਣ ਕੀ ਹੈ ਹੁਣ ਨਿਆਣੇ ਨੂੰ ਮਗਰੋਂ ਲਾਣ ਮਾਰੇ ਪਤਾ ਕੀ ਕਰਨਗੇ ਟੀਵੀ ਲਾ ਦੇਣਗੇ ਤੂੰ ਵੇਖੀ ਚੱਲ ਆਪ ਅਸੀਂ ਸਬਜ਼ੀ ਬਣਾ ਲਈਏ ਗੱਲਾਂ ਬਾਤਾਂ ਕਰ ਲਈ ਚੱਲ ਤੂੰ ਪਰਾਂ ਫਿਰ ਮਗਰੋਂ ਲਓ ਵੀ ਤੂੰ ਆਪਣਾ ਤੂੰ ਲੱਗਾ ਰਹਿ ਜਾਂ ਨਿਆਣੇ ਨੂੰ ਚੁੱਪ ਕਰਾਉਣ ਮਾਰੇ ਨਾ ਫੋਨ ਫੜਾ ਦੇਣਗੇ ਵੀ ਆ ਲੈ ਫੋਨ ਨਾਲ ਖੇਡੀ ਜਾ ਚੱਲ ਇਹਦੇ ਨਾਲ ਖੇਡ ਬੀਬੀ ਏਦਾਂ ਹੁੰਦਾ ਹੈ ਨਾ ਅੱਜ ਕੱਲ੍ਹ ਵੀ ਫੋਨ ਨਾਲ ਖੇਡੀ ਚੱਲ ਤੂੰ ਲੱਗਾ ਰਹਿ ਆਪੇ ਜਾਂ ਟੀਵੀ ਆਨ ਕਰ ਦਿੰਦੇ ਆ ਵੀ ਟੀਵੀ ਲਾ ਦਿਓ ਬੱਚਾ ਟੀਵੀ ਵੇਖੀ ਜਾਏ ਤੇ ਬੱਚੇ ਫਿਰ ਆਦਤ ਨਹੀਂ ਰਹੀ ਇਕੱਠੇ ਬਹਿੰਦੇ ਸੀ ਗੱਲਾਂ ਵੀ ਕਰਦੇ ਸੀ ਪਰਿਵਾਰ ਦੀਆਂ ਆਪਾਂ ਪਰਿਵਾਰ ਦੀਆਂ ਗੱਲਾਂ ਤੋੜਦੇ ਸੀ ਘਰ ਦੀਆਂ ਗੱਲਾਂ ਕਰਦੇ ਸੀ ਇਦਾਂ ਹੀ ਸਿੱਖ ਜਾਂਦੇ ਸੀ ਜ਼ਿੰਮੇਵਾਰੀਆਂ ਘਰ ਦੀਆਂ ਆਪਣੇ ਫਰਜ਼ ਸਮਝਦੇ ਸੀ ਵੀ ਕਰਜ਼ਾ ਕੀ ਹੈ ਸਾਡੇ ਸਿਰ ਪਿਓ ਗੱਲ ਕਿਹੜੀ ਕਰਦਾ ਹੈ ਤੇ ਕਰਜ਼ੇ ਦਾ ਵੀ ਪਤਾ ਲੱਗਦਾ ਸੀ ਫਸਲ ਕਿੱਥੋਂ ਲਿਆਉਣੀ ਹੈ ਕਿੱਥੇ ਵੱਢਣੀ ਹੈ ਕੀ ਕਰਨਾ ਕੀ ਨਹੀਂ ਕਰਨਾ ਸਭ ਪਤਾ ਲੱਗਦਾ ਹੈ ਜਦੋਂ ਇਦਾਂ ਪਰਿਵਾਰ ਵਿੱਚ ਇਕੱਠੇ ਬਹਿ ਕੇ ਗੱਲ ਤੁਰੇਗੀ ਤੇ ਬੱਚੇ ਸਿੱਖਣਗੇ ਅਸੀਂ ਮਗਰੋਂ ਲਾ ਦਿੰਦੇ ਹਾਂ ਫਿਰ ਨਿਆਣੇ ਨੂੰ ਇਹੋ ਜਿਹੀ ਆਦਤ ਪੈਂਦੀ ਹੈ ਉਹ ਇੱਕ ਬੱਚਾ ਕਹਿੰਦਾ ਹੈ ਬੇਬੇ ਕਹਿੰਦੀ ਪੁੱਤਰਾ ਟੀਵੀ ਨਾ ਵੇਖ ਮੇਰੇ ਕੋਲ ਬਹਿ ਦੋ ਗੱਲਾਂ ਕਰ ਲੈ ਮੇਰੇ ਨਾਲ ਆ ਜਾ ਗੱਲਾਂ ਕਰ ਉਹ ਨਿਆਣਾ ਕਰੇ ਨਾ ਬੇਬੇ ਮੈਂ ਤੇ ਟੀਵੀ ਵੇਖਣਾ ਕਹਿੰਦੀ ਨਾ ਨਾ ਤੂੰ ਮੇਰੇ ਨਾਲ ਬਹਿ ਕੇ ਗੱਲਬਾਤ ਕਰ ਕੋਈ ਇੱਥੇ ਬਹਿ ਮੇਰੇ ਕੋਲ ਉਹ ਆ ਗਿਆ ਇੱਦਾਂ ਬਹਿ ਗਿਆ ਕੋਲ ਬੱਚਾ ਔਖਾ ਹੋਈ ਜਾਵੇ ਉਹਦਾ ਦਿਲ ਕਰੇ ਟੀਵੀ ਵੇਖਣ ਨੂੰ ਉਹ ਬੇਬੇ ਨੂੰ ਕਹਿੰਦਾ ਬੇਬੇ ਕਹਿੰਦੀ ਹਾਂ ਪੁੱਤਰ ਦੱਸ ਆਪਾਂ 6 ਜੀਆਂ ਘਰ ਵਿੱਚ ਆਪਾਂ 7 ਕਦੋਂ ਆਵਾਂਗੇ ਉਹ ਕਹਿੰਦੀ ਕਿਵੇਂ ਕਹਿੰਦੀ ਇੱਕ ਤੂੰ ਹੈ ਬੇਬੇ ਇੱਕ ਮੇਰੀ ਮੰਮੀ ਹੈ ਇੱਕ ਮੇਰਾ ਡੈਡੀ ਹੈ ਇੱਕ ਮੈਂ ਇੱਕ ਮੇਰੀ ਭੈਣ 5 ਹੋ ਗਏ ਤੇ 6ਵੀਂ ਆਪਣੀ ਬਿੱਲੀ ਆਪਾਂ 7 ਕਦੋਂ ਹੋਵਾਂਗੇ ਬੱਚੇ ਦਾ ਦਿਲ ਤੇ ਟੀਵੀ ਵੇਖਣ ਨੂੰ ਕਰਦਾ ਗੱਲ ਕਰਨ ਨੂੰ ਤੇ ਕਰਦਾ ਹੀ ਨਹੀਂ ਉਹ ਕਹਿੰਦੀ ਪੁੱਤ ਆਪਾਂ ਕੱਲ ਨੂੰ ਹੀ 7 ਹੋ ਜਾਾਂਗੇ ਕੱਲ ਨੂੰ ਆਪਾਂ ਇੱਕ ਡੌਗੀ ਲੈ ਆਉਣਾ ਇੱਕ ਕੁੱਤਾ ਲੈ ਆਉਣਾ ਆਪਾਂ ਕੱਲ ਨੂੰ 7 ਹੋ ਜਾਾਂਗੇ ਕਹਿੰਦਾ ਬੇਬੇ ਫਿਰ ਡੌਗੀ ਬਿੱਲੀ ਨੂੰ ਖਾ ਜਾਏਗਾ ਆਪਾਂ ਫਿਰ 6 ਹੋ ਜਾਾਂਗੇ ਕਹਿਣ ਲੱਗੀ ਕੋਈ ਗੱਲ ਨਹੀਂ ਫਿਰ ਕੀ ਹੋਇਆ ਤੂੰ ਵੱਡਾ ਹੋ ਜਾਣਾ ਹੈ ਤੇਰਾ ਵਿਆਹ ਕਰ ਦੇਣਾ ਹੈ ਨੂੰ ਆ ਜਾਏਗੀ ਆਪਾਂ ਫਿਰ 7 ਹੋ ਜਾਾਂਗੇ ਉਹ ਕਾਕਾ ਕਹਿਣ ਲੱਗਾ ਕਹਿੰਦਾ ਬੇਬੇ ਫਿਰ ਭੈਣ ਵਿਆਹ ਕੇ ਚਲੀ ਜਾਏਗੀ ਆਪਾਂ ਫਿਰ 6 ਹੋ ਜਾਾਂਗੇ ਉਹ ਕਹਿੰਦੀ ਹੱਦ ਹੋ ਗਈ ਕਹਿੰਦੀ ਪੁੱਤ ਫਿਰ ਤੇਰੇ ਗਾਂ ਨਿਆਣਾ ਹੋ ਜਾਏਗਾ ਤੇਰੇ ਮੁੰਡਾ ਹੋ ਜਾਏਗਾ ਆਪਾਂ ਫਿਰ 7 ਹੋ ਜਾਾਂਗੇ ਆਂਦਾ ਬੇਬੇ ਉਹਨੇ ਨੂੰ ਤੂੰ ਮਰ ਜਾਏਗੀ ਅਸੀਂ ਫਿਰ 6 ਹੋ ਜਾਾਂਗੇ ਆਂਦੀ ਜਾ ਕੁੱਤਿਆ ਮਗਰੋਂ ਲੋ ਤੂੰ ਟੀਵੀ ਹੀ ਵੇਖ ਲੈ ਵੀ ਤੂੰ ਤੇ ਮੈਨੂੰ ਹੀ ਮਾਰਨ ਲੱਗ ਪਿਆ ਕੁੱਤਿਆ ਮਗਰੋਂ ਲੋ ਜਾਂ ਵੇਖ ਟੀਵੀ ਹੀ ਵੇਖ ਲੈ ਜਾ ਕੇ ਨਿਆਣੇ ਅੱਜ ਦੇ ਵਿਖਾ ਲਓ ਟੀਵੀ ਇਹਨਾਂ ਨੂੰ ਇਹੋ ਜੇ ਫਿਰ ਇਹ ਤੁਹਾਨੂੰ ਜਵਾਬ ਦੇਣਗੇ ਜਿਹਦਾ ਜਵਾਬ ਤੁਹਾਡੇ ਕੋਲ ਨਹੀਂ ਹੋਣਾ ਇਹੋ ਜਿਹੇ ਨਿਆਣੇ ਨੇ ਅੱਜ ਕੱਲ੍ਹ ਇਹ ਟੀਵੀ ਵੇਖ ਵੇਖ ਕੇ ਫੋਨਾਂ 'ਚ ਵੜੇ ਰਹਿੰਦੇ ਨੇ ਸਾਰਾ ਦਿਨ ਤੇ ਅੱਗੇ ਇਕੱਠੇ ਬਹਿਣ ਦੀ ਆਦਤ ਹੁੰਦੀ ਸੀ ਮੈਂ ਗੱਲ ਇਹ ਕਰਦਾ ਸੀ ਕਿ ਇਕੱਠੇ ਬਹਿ ਕੇ ਪਿਆਰ ਬਣਦਾ ਪਿਆਰ ਇਕੱਠੇ ਬਹਿ ਕੇ ਪ੍ਰੇਮ ਵੱਧਦਾ ਸੀ ਇੱਕ ਦੂਜੇ ਨਾਲ ਅੱਜ ਕੱਲ੍ਹ ਉਹ ਗੱਲ ਨਹੀਂ ਰਹੀ ਹੁਣ ਵੇਖੋ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਪੰਗਤ 'ਚ ਬੈਠੋ ਫਿਰ ਸੰਗਤ 'ਚ ਆਓ ਤੇ ਹੁਣ ਆਹ ਗੱਲ ਸੁਣਿਓ ਅਕਬਰ ਆਇਆ ਬਹਿ ਗਿਆ ਪ੍ਰਸ਼ਾਦਾ ਛਕਿਆ ਕਹਿੰਦਾ ਮਹਾਰਾਜ ਬੜਾ ਹੀ ਪ੍ਰਸ਼ਾਦਾ ਸਵਾਦ ਬਣਿਆ ਮੈਨੂੰ ਤੇ ਲੰਗਰੀ ਦੇ ਦਿਓ ਤੁਹਾਡਾ ਗੁਰੂ ਅਮਰਦਾਸ ਜੀ ਨੂੰ ਕਹਿੰਦਾ ਹੈ ਸੱਚੇ ਪਾਤਸ਼ਾਹ ਤੁਹਾਡਾ ਲੰਗਰੀ ਦਿਓ ਮੈਨੂੰ ਜਿਹਨੇ ਪ੍ਰਸ਼ਾਦਾ ਬਣਾਇਆ ਹੈ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਰਜ਼ੀ ਲੈ ਜਾ ਸਾਰੇ ਹੀ ਵਧੀਆ ਬਣਾਉਂਦੇ ਨੇ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਵੀ ਸਾਰੇ ਹੀ ਵਧੀਆ ਬਣਾਉਂਦੇ ਨੇ ਸਤਿਗੁਰੂ ਜੀ ਕਹਿਣ ਲੱਗੇ ਸਾਰੇ ਹੀ ਸੁੱਧ ਵਾਲੇ ਨੇ ਅੰਦਰ ਦੀ ਅਵੇਅਰਨੈਸ ਜਦੋਂ ਹੋਵੇ ਜਦੋਂ ਕੰਮ ਵੀ ਬੰਦਾ ਕਰੇਗਾ ਤੇ ਸਹੀ ਕਰੇਗਾ ਗਲਤ ਨਹੀਂ ਆਖੋ ਸਤਨਾਮ ਸੁਣੋ ਸੁੱਧ ਆ ਗਈ ਏਦਾਂ ਨਾ ਜਦੋਂ ਬਾਣੀ ਪੜ੍ਹੀ ਆਪਾਂ ਨੂੰ ਅਕਲ ਮੈਂ ਬੇਨਤੀ ਕਰਦਾ ਵੀ ਗੁਰਬਾਣੀ ਤੁਹਾਨੂੰ ਡੈਡ ਨਹੀਂ ਕਰਦੀ ਡਿਵੈਲਪ ਕਰਦੀ ਤੁਹਾਡਾ ਮਾਈਂਡ ਕਿਸ ਤਰ੍ਹਾਂ ਆਪਾਂ ਗੁਰਬਾਣੀ ਪੜ੍ਹ ਰਹੇ ਹਾਂ ਪਹਿਲੇ ਨੰਬਰ ਤੇ ਪਤਾ ਲੱਗਦਾ ਮੇਰੇ ਅੰਦਰ ਕਿੰਨੀ ਕੁ ਗੰਦਗੀ ਹੈ ਵਿਚਾਰ ਮੇਰੇ ਕਿੱਦਾਂ ਦੇ ਚੱਲਦੇ ਕਈ ਬੰਦੇ ਕਹਿੰਦੇ ਨਹੀਂ ਜਦੋਂ ਮੈਂ ਬਾਣੀ ਪੜ੍ਹਦਾ ਮੇਰੇ ਅੰਦਰ ਬੜੇ ਭੈੜੇ ਭੈੜੇ ਖਿਆਲ ਆਉਣ ਲੱਗ ਪੈਂਦੇ ਜਦੋਂ ਮੈਂ ਗੁਟਕਾ ਕਿਉਂ ਭਲਾ ਗੁਰਬਾਣੀ ਸ਼ੀਸ਼ਾ ਹੈ ਤੁਹਾਨੂੰ ਮੂੰਹ ਵਿਖਾ ਦਿੰਦੀ ਅੰਦਰਲਾ ਅੰਦਰ ਕੀ ਚੱਲਦਾ ਸਭ ਦਿਸ ਪੈਣਾ ਫਿਰ ਉਦੋਂ ਅੱਛਾ ਹੁਣ ਵੇਖੋ ਪਹਿਲੇ ਨੰਬਰ ਤੇ ਮਨ ਦੀ ਸਫਾਈ ਹੁੰਦੀ ਮਨ ਦੀ ਸੁੱਧ ਆ ਗਈ ਪਤਾ ਲੱਗ ਗਿਆ ਗਲਤ ਕਿੱਥੇ ਕਿਹੜੇ ਕਿਹੜੇ ਵਿਚਾਰ ਗਲਤ ਨੇ ਮੇਰੇ ਠੀਕ ਕਰਾਂ ਜੇ ਗਲਤ ਵਿਚਾਰ ਠੀਕ ਕਰਨੇ ਹੋਣ ਤੇ ਸੰਗਤ ਠੀਕ ਕਰਨੀ ਪੈਂਦੀ ਹੈ ਮੈਂ ਸੁਣਦਾ ਕੀ ਆ ਮੈਂ ਵੇਖਦਾ ਕੀ ਆ ਉਹਦੇ ਤੋਂ ਹੀ ਵਿਚਾਰ ਬਣਦੇ ਨੇ ਸੰਗਤ ਬਦਲਣੀ ਪੈਂਦੀ ਹੈ ਜੇ ਵਿਚਾਰ ਮਨ ਸ਼ੁੱਧ ਕਰਨਾ ਹੈ ਅੱਛਾ ਉਸ ਤੋਂ ਬਾਅਦ ਸੁੱਧ ਆ ਗਈ ਮੇਰਾ ਸਰੀਰ ਕਿਵੇਂ ਹੈ ਸਰੀਰ ਨੂੰ ਮੈਂ ਠੀਕ ਰੱਖਣਾ ਹੈ ਰੋਟੀ ਮੈਂ ਓਨੀ ਖਾਣੀ ਹੈ ਜਿੰਨੀ ਮੈਨੂੰ ਲੋੜ ਹੈ ਪ੍ਰਸ਼ਾਦਾ ਮੈਂ ਓਨਾ ਛਕਣਾ ਜਿੰਨੀ ਮੈਨੂੰ ਲੋੜ ਹੈ ਸੋਤਾ ਕੀ ਅਕਲ ਹੈ ਵੀ ਸਰੀਰ ਮੇਰਾ ਭਾਰਾ ਹੋ ਜਾਏਗਾ ਹੁਣ ਜਦੋਂ ਆਪਾਂ ਕਹਿੰਦੇ ਆ ਓਏ ਘੱਟ ਰੋਟੀ ਖਾਇਆ ਕਰੋ ਅਗਲਾ ਨਹੀਂ ਯਾਰ ਭੁੱਖ ਲੱਗਦੀ ਨਹੀਂ ਰਿਹਾ ਜਾਂਦਾ ਧੱਕੇ ਨਾਲ ਹੀ ਹੋਣਾ ਐ ਕਿਵੇਂ ਛੱਡ ਦਈਏ ਵਿੱਚੇ ਨਹੀਂ ਛੱਡਿਆ ਜਾਂਦਾ ਚਾਰ ਚਾਰ ਵਾਰੀ ਵੀ ਦਿਲ ਕਰਦਾ ਹੈ ਉਹ ਸੁੱਧ ਨਹੀਂ ਬੰਦੇ ਨੂੰ ਜਾਗਿਆ ਹੋਇਆ ਨਹੀਂ ਆਪਣੇ ਸਰੀਰ ਦਾ ਪਤਾ ਹੀ ਨਹੀਂ ਰਿਸ਼ਤਿਆਂ ਦਾ ਵੀ ਪਤਾ ਲੱਗੇਗਾ ਸੁੱਧ ਆਏਗੀ ਤੇ ਫਿਰ ਗੁਰਮਖੋ ਤੁਹਾਨੂੰ ਕੰਮ ਦਾ ਵੀ ਪਤਾ ਲੱਗੇਗਾ ਵੀ ਜਿਹੜਾ ਬੰਦਾ ਇਹ ਨਹੀਂ ਜਿਵੇਂ ਆਹ ਢੋਲਕ ਹੈ ਵੀ ਮਹੀਨੇ ਬਾਅਦ ਤੁਸੀਂ ਦੀਵਾਨ ਲਾਓ ਮਹੀਨੇ ਬਾਅਦ ਇਹਨੂੰ ਕੱਢ ਲਓ ਵੀ ਚਲੋ ਜੀ ਅੱਜ ਦੀਵਾਨ ਹੈ ਕੱਢ ਲਓ ਸੁੱਧ ਵਾਲਾ ਬੰਦਾ ਰੋਜ਼ ਅਭਿਆਸ ਕਰੇਗਾ ਸੁੱਧ ਵਾਲਾ ਬੰਦਾ ਉਹਨੂੰ ਪਤਾ ਮੇਰਾ ਕੰਮ ਹੈ ਮੇਰੀ ਡਿਊਟੀ ਹੈ ਤੁਸੀਂ ਜੇ ਗੱਡੀ ਚਲਾ ਰਹੇ ਹੋ ਤੁਸੀਂ ਜੇ ਚਲਾਓਗੇ ਤੇ ਤੁਸੀਂ ਉਹਦਾ ਇੰਜਣ ਵੀ ਵੇਖੋਗੇ ਵੀ ਇਹ ਕਿਹੜੀ ਚੀਜ਼ ਕਿਵੇਂ ਬਣਦੀ ਹੈ ਇਹ ਕਿਵੇਂ ਚੱਲਦਾ ਹੈ ਜੇ ਕਿਤੇ ਲੋਡ ਪੈ ਜੇ ਇਹ ਖੋਲਣੀ ਪੈ ਜੇ ਮੈਂ ਖੋਲ ਕੇ ਵੀ ਵੇਖਾਂਗਾ ਆਪੇ ਵੀ ਠੀਕ ਕਰ ਸਕਦਾ ਹੈ ਬੰਦਾ ਸੁੱਧ ਵਾਲਾ ਹੈ ਆਪਣੇ ਕੰਮ ਨੂੰ ਬਰੀਕੀ ਨਾਲ ਕਰੇਗਾ ਬਸ ਇਦਾਂ ਇਹਦਾ ਅਰਥ ਕਹਿ ਲਓ ਵੀ ਬਰੀਕੀ ਨਾਲ ਬੱਦਾ ਚੱਟੀ ਨਹੀਂ ਤੇ ਮੈਂ ਕਹਿੰਦਾ ਹੀ ਹੁੰਦਾ ਵੀ ਕੰਮ ਇਦਾਂ ਦਾ ਕਰੋ ਵੀ ਤੁਹਾਨੂੰ ਕੰਮ ਵੀ ਆਖੇ ਵੀ ਇਹਨੇ ਮੈਨੂੰ ਕੀਤਾ ਹੈ ਕੰਮ ਵੀ ਇਹ ਕਵੇ ਵੀ ਯਾਰ ਇਹਨੇ ਕੀਤਾ ਮੈਨੂੰ ਕਮਾਲ ਹੋ ਗਈ ਇਦਾਂ ਦਾ ਕੰਮ ਕਰੋ ਇਦਾਂ ਕਰੋ ਨਾ ਵੀ ਉਹ ਵੀ ਕਵੇ ਵੀ ਹਾਂ ਯਾਰ ਇਹਨੇ ਕੀਤਾ ਤੇ ਮੈਂ ਆਹ ਵੀ ਗੱਲ ਬਹੁਤ ਵਾਰ ਕਹੀ ਹੈ ਤੁਸੀਂ ਨਾ ਦਸਤਾਰ ਬੰਨੋ ਸਿੰਘੋ ਦਮਾਲੇ ਬੰਨੋ ਦਸਤਾਰਾਂ ਦਸਤਾਰ ਬੰਨੋ ਦਮਾਲਾ ਰੂਪ ਜਿਹੜਾ ਮਰਜ਼ੀ ਹੋਵੇ ਗੋਲ ਬੰਨ ਲਓ ਇਦਾਂ ਬੰਨ ਲਓ ਤਿੱਖੀ ਬੰਨ ਲਓ ਤੁਸੀਂ ਦਸਤਾਰ ਦਸਤਾਰ ਹੈ ਬਸ ਗੋਲ ਮੋਟੀ ਗੋਲ ਦਸਤਾਰ ਹੈ ਦਮਾਲਾ ਹੈ ਜਿੱਦਾਂ ਦੀ ਇਹਨੂੰ ਤੁਸੀਂ ਉਲਝਿਆ ਨਾ ਕਰੋ ਇਹਨਾਂ ਗੱਲਾਂ 'ਚ ਕਈ ਬੰਦੇ ਇਹਨਾਂ ਗੱਲਾਂ ਦਾ ਬਹੁਤ ਰੌਲਾ ਪਾਉਂਦੇ ਨੇ ਵੀ ਦਸਤਾਰ ਇਦਾਂ ਨਹੀਂ ਇਦਾਂ ਇਦਾਂ ਨਹੀਂ ਇਦਾਂ ਪਰ ਦਸਤਾਰ ਬੰਨੋ ਜਿੰਨੀ ਕੁ ਵੱਡੀ ਬੰਨ ਸਕਦਾ ਬੰਨੋ ਜਿੰਨਾ ਕੁ ਤੇਰਾ ਸਿਰ ਝੱਲਦਾ ਬੰਨ ਲਿਆ ਕਰ ਭਾਈ ਹੁਣ ਵੇਖੋ ਜੋ ਅਰਜ਼ ਕਰਦੇ ਸੀ ਵੀ ਦਸਤਾਰ ਬੰਨਣੀ ਹੈ ਤੇ ਇਹ ਮਾਨ ਕਰੇ ਵੀ ਇਹਨੇ ਮੈਨੂੰ ਬੰਨਿਆ ਵੀ ਮੈਂ ਇਹ ਕੱਪੜਾ ਵੀ ਆਖੇ ਆ ਸਰੀਰ ਤੇ ਮੈਂ ਸਰੀਰ ਇਸ ਸਰੀਰ ਨੇ ਬੰਨਿਆ ਹੈ ਇਹ ਸਰੀਰ ਕਦੇ ਮੜੀਆਂ ਅੱਗੇ ਝੁਕਿਆ ਨਹੀਂ ਇਹ ਸਿਰ ਇਹ ਕਬਰਾਂ ਅੱਗੇ ਝੁਕਿਆ ਨਹੀਂ ਇਹ ਸਿਰ ਇਹ ਥਾਂ ਥਾਂ ਦੇ ਉੱਤੇ ਦੇਹ ਧਾਰੀਆਂ ਅੱਗੇ ਝੁਕਦਾ ਨਹੀਂ ਇਸ ਸਿਰ ਦੇ ਉੱਤੇ ਬੱਜਿਆ ਮੈਂ ਇਹ ਕੱਪੜਾ ਆ ਦਸਤਾਰ ਵੀ ਮਾਨ ਕਰੇ ਆ ਚੋਲਾ ਪਾ ਲਓ ਬਾਣਾ ਪਾ ਲਓ ਇਹ ਬਾਣਾ ਵੀ ਮਾਨ ਕਰੇ ਇਹ ਪਵਿੱਤਰ ਕਾਇਆ ਜਿਹਦੇ ਤੇ ਮੈਂ ਪਾਇਆ ਹੋਇਆ ਇਹ ਸਰੀਰ ਵੀ ਪਵਿੱਤਰ ਹੈ ਜਿਹਦੇ ਤੇ ਮੈਂ ਪਾਇਆ ਹੋਇਆ ਇਹ ਸਰੀਰ ਆ ਪਾਏ ਹੋਏ ਗਾਤਰੇ ਕਿਰਪਾਨਾਂ ਆ ਕਕਾਰ ਵੀ ਤੁਹਾਡੇ ਤੇ ਮਾਨ ਕਰਨ ਮਾਨ ਕਰਨ ਫਿਰ ਜਦੋਂ ਕਿਰਪਾਨਾਂ ਉਹ ਮਾਰੀਆਂ ਚੁੱਕ ਕੇ ਚੋਲੇ ਲਾਤੇ ਮਾਫ ਕਰਨਾ ਜਦ ਬੰਦੇ ਨੇ ਅੰਦਰੋਂ ਰੱਖਣਾ ਹੈ ਜਦ ਕਸ਼ਹਿਰਾ ਨਹੀਂ ਰੱਖਦਾ ਪ੍ਰਤੀਕ ਹੈ ਕਸ਼ਹਿਰਾ ਜਤ ਸਤ ਦਾ ਪਰ ਕਸ਼ਹਿਰੇ ਨੇ ਜਤ ਨਹੀਂ ਰੱਖਣਾ ਜਤ ਰੱਖਣਾ ਤੇਰੇ ਮਨ ਨੇ ਤੇਰਾ ਮਨ ਕਾਇਮ ਹੈ ਤੇ ਜਤ ਕਾਇਮ ਹੈ ਤੇ ਤੇ ਮਾਫ ਕਰਨਾ ਇੱਥੇ ਬਥੇਰਿਆਂ ਕਸ਼ਹਿਰਿਆਂ ਵਾਲਿਆਂ ਦੇ ਵੀ ਜਤ ਟੁੱਟੇ ਵੇਖੇ ਆ ਕਸ਼ਹਿਰਿਆਂ ਵਾਲੇ ਵੀ ਗਲਤੀਆਂ ਕਰਦੇ ਵੇਖੇ ਆ ਕਿਰਪਾਨਾਂ ਗਾਤਰਿਆਂ ਵਾਲੇ ਵੀ ਮਾੜੇ ਕੰਮ ਕਰਦੇ ਵੇਖੇ ਆ ਬੜਾ ਕੁਝ ਅੱਜ ਹੋ ਰਿਹਾ ਮਨ ਕਾਇਮ ਕਰੋ ਮਨ ਨੂੰ ਸਿੱਖ ਬਣਾਓ ਆਪਣੇ ਮਨ ਨੂੰ ਸਿੱਖ ਬਣਾਓ ਭਾਈ ਸੁੱਧ ਵਾਲੇ ਬਣੋ ਮਹਾਰਾਜ ਕਹਿੰਦੇ ਨੇ ਜਿਹੜਾ ਮਰਜ਼ੀ ਲੈ ਜਾ ਇਹ ਸਾਰੇ ਸਬਜ਼ੀ ਸੋਹਣੀ ਹੋਈ ਬਣਾਉਣਗੇ ਕਿਉਂ ਕਿਉਂਕਿ ਸੁੱਧ ਵਾਲੇ ਨੇ ਇਹ ਥੋੜ੍ਹਾ ਵੀ ਮਿਰਚਾਂ ਪਾਉਣ ਵੇਲੇ ਧਿਆਨ ਕਿਸੇ ਪਾਸੇ ਹੋਰ ਚੱਲ ਜਾਏਗਾ ਇਹਨਾਂ ਦਾ ਨਮਕ ਪਾਉਣ ਵੇਲੇ ਧਿਆਨ ਕਿਸੇ ਪਾਸੇ ਹੋਰ ਚੱਲ ਜਾਏਗਾ ਇਹ ਸੁੱਧ ਵਾਲੇ ਨੇ ਤੇ ਆਪਾਂ ਕੀ ਕਰਦੇ ਹਾਂ ਕੰਮ ਵਿਗੜਦਾ ਕਦੋਂ ਹੈ ਕੰਮ ਇੱਥੇ ਕਰਦੇ ਹਾਂ ਧਿਆਨ ਕਿਤੇ ਹੋਰ ਹੀ ਫਿਰਦਾ ਆਖੋ ਸਤਨਾਮ ਸ੍ਰੀ ਵਾਹ ਵਿਗੜਨਾ ਹੀ ਹੈ ਕੀ ਕੰਮ ਬਣੇਗਾ ਦੱਸੋ ਜਿਹੜਾ ਵੀ ਕੰਮ ਕਰਦੇ ਹਾਂ ਸੁੱਧ ਨਾਲ ਕਰੋ ਅਵੇਅਰ ਹੋ ਕੇ ਕਰੋ ਅੰਦਰੋਂ ਜਾਗ ਕੇ ਕਰੋ ਅੰਦਰੋਂ ਸੁੱਤੇ ਹੋਏ ਨਾ ਰਹੋ ਅੰਦਰੋਂ ਸੁੱਤਾ ਹੋਇਆ ਬੰਦਾ ਹਰ ਕੰਮ 'ਚ ਫੇਲ ਹੈ ਜਿਹੜਾ ਬੰਦਾ ਅੰਦਰੋਂ ਸੁੱਤਾ ਹੈ ਉਹ ਹਰ ਕੰਮ 'ਚ ਫੇਲ ਹੈ ਸੁੱਤਾ ਪਿਆ ਮਨ 'ਚ ਗੰਦ ਪੈ ਗਿਆ ਇਹਨੂੰ ਪਤਾ ਹੀ ਨਹੀਂ ਲੱਗਾ ਸੁੱਤਾ ਪਿਆ ਸਰੀਰ ਵਿੱਚ ਗੰਦ ਭਰ ਗਿਆ ਇਹਨੂੰ ਪਤਾ ਹੀ ਨਹੀਂ ਲੱਗਾ ਸੁੱਤਾ ਪਿਆ ਕੰਮ ਸਾਰੇ ਖਰਾਬ ਹੋ ਗਏ ਘਰ 'ਚ ਗੰਦ ਪੈ ਗਿਆ ਇਹਨੂੰ ਪਤਾ ਹੀ ਨਹੀਂ ਲੱਗਾ ਅੰਦਰੋਂ ਅਵੇਅਰ ਹੋ ਗਿਆ ਜਦੋਂ ਸਭ ਪਤਾ ਲੱਗ ਜਾਏਗਾ ਸਮਝ ਆ ਜਾਏ ਅਕਲ ਆ ਜਾਏ ਇਸ ਕਰਕੇ ਭਾਈ ਗੁਰੂ ਸਭ ਤੋਂ ਅਕਲ ਲੈਣੀ ਹੈ ਇਹ ਫਿਰ ਜਾਚ ਸਿਖਾਉਣਗੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਾਸੰਦੇ ਆ ਖੇਲੰਦੇ ਆ ਪੈਨੰਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ ਖਾ ਵੀ ਕੋਈ ਮਾੜਾ ਨਹੀਂ ਪਰ ਚੱਜ ਸਿੱਖ ਲੈ ਜਿਉਂ ਚੱਜ ਸਿੱਖ ਲੈ ਨਹੀਂ ਤੇ ਅੱਜ ਕੱਲ ਤੇ ਆਪਾਂ ਵੇਖਦੇ ਆ ਨਾ ਹੁਣ ਵੇਖੋ ਇੱਕ ਬੰਦਾ ਫੁੱਟਪਾਥ ਤੇ ਪਿਆ ਮੱਛਰ ਵੱਢਦਾ ਹੈ ਪੱਖਾ ਕੋਈ ਨਹੀਂ ਹਾਏ ਹਾਏ ਕਰਦਾ ਹੈ ਚਲੋ ਜੀ ਗੱਲ ਸਮਝ ਆਉਂਦੀ ਹੈ ਵੀ ਨੀਂਦ ਨਹੀਂ ਆਉਂਦੀ ਯਾਰ ਗੱਲ ਸਮਝ ਆਉਂਦੀ ਹੈ ਵੀ ਬੰਦੇ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਪੱਖਾ ਨਹੀਂ ਚੱਲਦਾ ਮੱਛਰਦਾਨੀ ਕੋਈ ਨਹੀਂ ਮੱਛਰ ਵੱਢਦਾ ਹੈ ਤਾਂ ਹਾਏ ਹਾਏ ਕਰਦਾ ਹੈ ਇੱਕੋ ਮਹਿਲ ਵਿੱਚ ਪਿਆ ਬੈੱਡ ਸੋਹਣਾ ਹੈ ਗੱਦਾ ਸੋਹਣਾ ਹੈ ਗਲੀਚਾ ਸੋਹਣਾ ਹੈ ਉਹਨੂੰ ਵੀ ਨੀਂਦ ਨਹੀਂ ਆਉਂਦੀ ਇਹ ਫਿਰ ਪਤਾ ਕੀ ਕਹਿੰਦੇ ਨੇ ਫੁੱਟਪਾਥ ਤੇ ਪਿਆ ਹੋਇਆ ਕਹਿੰਦਾ ਹੈ ਓਏ ਮੈਂ ਤੇ ਚੱਲ ਕੋਈ ਮਾੜਾ ਕਰਮ ਕੀਤਾ ਹੋਣਾ ਹੈ ਤੂੰ ਤੇ ਬੜਾ ਆਪਣੇ ਆਪ ਨੂੰ ਚੰਗਾ ਬਣਿਆ ਫਿਰਨਾ ਤੂੰ ਮੈਨੂੰ ਤੇ ਹੋ ਸਕਦਾ ਨੀਂਦਰ ਆ ਵੀ ਜਾਵੇ ਤੇਰੀਆਂ ਨੀਂਦਰਾਂ ਕਿਉਂ ਉੱਡ ਗਈਆਂ ਇਹਨੂੰ ਕਹਿੰਦੇ ਨੇ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਕੀੜਿਆਂ ਤੋਂ ਵੀ ਕੀੜਾ ਹੈ ਉਹ ਮਾੜਿਆਂ ਤੋਂ ਵੀ ਮਾੜਾ ਹੈ ਇਹਨੇ ਦੁੱਖ ਭੋਗਦਾ ਹੈ ਤੇ ਹੈ ਬੜਾ ਕੁਝ ਆਲੇ ਦੁਆਲੇ ਜੇ ਜੁਗ ਚਾਰੇ ਯਾਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾ ਮੈਂ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਪਰ ਸੱਚ ਇਹ ਹੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਦੇ ਉਹ ਕਿਰਪਾ ਕਰੇ ਤੇ ਤਾਂ ਗੱਲ ਬਣਦੀ ਇਸ ਕਰਕੇ ਸੰਗਤੇ ਸੁੱਧ ਵਾਲਾ ਹੈ ਨਾ ਜਿਹੜਾ ਸੁੱਧ ਵਾਲਾ ਸਮਝ ਵਾਲਾ ਉਹ ਫਿਰ ਹੁਕਮ ਮੰਨਦਾ ਹੈ ਇਹਦੇ ਵਿੱਚ ਹੀ ਮੇਰਾ ਭਲਾ ਹੈ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਜੀ ਕਹਿਣ ਮੇਰਾ ਇਹਦੇ ਚ ਭਲਾ ਹੈ ਬਚਿੱਤਰ ਸਿੰਘ ਹੁਣ ਗੱਲ ਚੱਲਦੀ ਸੀ ਨਾ ਉਹਦੇ ਵਾਹਿਗੁਰੂ ਦੁਨੀ ਚੰਦ ਮਹਾਰਾਜ ਕਹਿੰਦੇ ਆਹ ਸਾਡਾ ਹਾਥੀ ਮੁਕਾਬਲਾ ਕਰੇਗਾ ਹਾਥੀ ਨਾਲ ਸਤਿਗੁਰਾਂ ਨੇ ਕਹਿ ਦਿੱਤਾ ਉਹ ਵਿੱਚ ਬੈਠਾ ਸੀ ਕਹਿੰਦਾ ਲੈ ਪੈ ਗਿਆ ਪੰਗਾ ਕਿਸੇ ਨੇ ਸ਼ਿਕਾਇਤ ਲਾਈ ਹੋਣੀ ਹੈ ਤਾਂ ਵੀ ਹਾਥੀ ਨਾਲ ਮੁਕਾਬਲਾ ਮੈਂ ਕਿਵੇਂ ਕਰ ਸਕਦਾ ਤੁਰਿਆ ਫਿਰਦਾ ਲੋਕਾਂ ਕੋਲ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਓਏ ਮਹਾਰਾਜ ਨੂੰ ਬੇਨਤੀ ਕਰੋ ਮੈਂ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ ਕਿੱਥੇ ਹਾਥੀ ਕਿੱਥੇ ਮੈਂ ਤਰਲੇ ਲੈਂਦਾ ਫਿਰੇ ਸਾਰਿਆਂ ਨੇ ਹੌਸਲਾ ਦਿੱਤਾ ਕਹਿੰਦਾ ਤੁਸੀਂ ਤੇ ਮੈਨੂੰ ਮਰਵਾਉਣ ਨੂੰ ਫਿਰਦੇ ਹੋ ਗਲਤ ਸਲਾਮਾਂ ਨਾ ਦਿਓ ਹਰੇਕ ਹੀ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਹੀ ਰਹਿਣੀ ਹੈ ਭਰੋਸਾ ਨਹੀਂ ਸੀ ਵਿਸ਼ਵਾਸ ਨਹੀਂ ਸੀ ਹੁਣ ਇੱਕ ਨੇ ਸਲਾਹ ਦੇ ਦਿੱਤੀ ਕਹਿੰਦੇ ਕੰਧ ਟੱਪ ਜਾ ਸਲਾਹ ਦੇ ਦਿੱਤੀ ਕਿਸੇ ਨੇ ਟੱਪ ਜਾ ਕੰਧ ਕੰਧ ਟੱਪ ਗਿਆ ਭਾਰਾ ਸਰੀਰ ਹੋਣ ਕਰਕੇ ਜਦੋਂ ਟੱਪਣ ਲੱਗਿਆ ਠਾ ਡਿੱਗਾ ਥੱਲੇ ਲੱਤ ਟੁੱਟ ਗਈ ਘਰ ਪਹੁੰਚਿਆ ਤੇ ਮੌਤ ਹੋ ਗਈ ਭੱਜਿਆ ਸੀ ਪਰ ਮੌਤ ਹੋ ਗਈ ਅੱਗੇ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਹਾਥੀ ਆ ਰਿਹਾ ਹਾਥੀ ਆ ਰਿਹਾ ਹੈ ਸਤਿਗੁਰੂ ਕਹਿੰਦੇ ਸਾਡੇ ਵਾਲਾ ਹਾਥੀ ਕਿੱਥੇ ਹੈ ਕਹਿੰਦੇ ਜੀ ਭੱਜ ਗਿਆ ਰਾਤ ਦਾ ਮਹਾਰਾਜ ਕਹਿੰਦੇ ਫਿਰ ਕੋਈ ਨਹੀਂ ਹਾਥੀ ਨਾਲੋਂ ਸ਼ੇਰ ਤਗੜਾ ਹੁੰਦਾ ਹੈ ਦਲੇਰ ਹੁੰਦਾ ਹੈ ਸ਼ੇਰ ਮੁਕਾਬਲਾ ਕਰੇਗਾ ਹੁਣ ਹਾਥੀ ਦਾ ਸ਼ੇਰ ਮੁਕਾਬਲਾ ਕਰੇਗਾ ਭਾਈ ਬਚਿੱਤਰ ਸਿੰਘ ਨਾਲਦਿਆਂ ਨੇ ਚੋਲਾ ਫੜ ਲਿਆ ਜਦੋਂ ਮਹਾਰਾਜ ਨੇ ਕਿਹਾ ਨਾ ਉੱਠੋ ਕੋਈ ਤੇ ਬਚਿੱਤਰ ਸਿੰਘ ਉੱਠ ਕੇ ਖਲੋ ਗਿਆ ਛੋਟੇ ਜਿਹੇ ਕੱਦ ਦਾ ਸੁੱਤ ਹੈ ਨਾ ਅੰਦਰੋਂ ਜਾਗਿਆ ਹੋਇਆ ਦਿਲੋਂ ਪਿਆਰ ਕਰਦਾ ਗੁਰੂ ਗੋਬਿੰਦ ਸਿੰਘ ਉੱਠ ਕੇ ਖਲੋ ਗਿਆ ਮਹਾਰਾਜ ਕਹਿਣ ਲੱਗੇ ਤੂੰ ਕਰੇਗਾ ਮੁਕਾਬਲਾ ਹੱਥ ਜੋੜ ਲਏ ਸੱਚੇ ਪਾਤਸ਼ਾਹ ਕਹਿੰਦੇ ਹਾਥੀ ਆਉਣਾ ਬੜਾ ਵੱਡਾ ਹੈ ਕਹਿੰਦਾ ਜੀ ਮੈਂ ਜਾਵਾਂਗਾ ਪਰ ਇੱਕ ਕਿਰਪਾ ਕਰ ਦਿਓ ਬਸ ਇੱਕੋ ਹੀ ਬੇਨਤੀ ਕਰਨੀ ਸਾਰੇ ਕਹਿੰਦੇ ਵੀ ਹੁਣ ਕਹੇਗਾ ਵੀ ਮੈਨੂੰ ਦੋ ਚਾਰ ਬੰਦੇ ਨਾਲ ਭੇਜੋ ਮਹਾਰਾਜ ਇੱਕੋ ਹੀ ਬੇਨਤੀ ਕੀ ਕਹਿੰਦਾ ਸੱਚੇ ਪਾਤਸ਼ਾਹ ਥਾਪੜਾ ਤਕੜਾ ਜਿਹਾ ਦੇ ਕੇ ਭੇਜੋ ਹਾਥੀ ਮੇਰੇ ਹੋਣੇ ਨੇ ਵਿੱਚ ਤੁਸੀਂ ਵਰਤਣਾ ਹੈ ਕਿਰਪਾ ਤੁਸੀਂ ਕਰਨੀ ਹੈ ਫਿਰ ਵੇਖੋ ਭਾਈ ਬਚਿੱਤਰ ਸਿੰਘ ਬਾਹਰ ਨਿਕਲਣ ਲੱਗਾ ਓਏ ਕਿਉਂ ਮਰਨ ਲੱਗਾ ਹੈ ਸਲਾਹ ਦੇਣ ਵਾਲੇ ਹੁੰਦੇ ਹੀ ਨੇ ਦੁਨੀ ਚੰਦ ਭੱਜ ਗਿਆ ਤੂੰ ਵੀ ਭੱਜ ਜਾ ਉਹ ਕਹਿੰਦਾ ਨਾ ਨਾ ਨਾ ਭੁੱਲ ਜਾਓ ਸਰੀਰ ਤੇ ਮੁੜ ਕੇ ਲੱਭ ਜਾਏਗਾ ਪਰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਮੁੜ ਕੇ ਲੱਭਣਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਬਾਪੂ ਨਹੀਂ ਲੱਭਣਾ ਮੈਨੂੰ ਮੁੜ ਕੇ ਜੇ ਅੱਜ ਭੱਜ ਗਿਆ ਨਾ ਬੇਮੁਖਤਾਈ ਦਾ ਦਾਗ ਲੱਗ ਜਾਏਗਾ ਜੋ ਮਰਜ਼ੀ ਹੋ ਜਾਏ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ ਸਤਿਗੁਰਾਂ ਦੇ ਬਚਨਾਂ ਤੇ ਚੱਲਣਾ ਹੈ ਤੇ ਜੇ ਉਹ ਅੰਗ ਸੰਗ ਹੋਵੇ ਤੱਤੀ ਬਾਵੀ ਲਗਨ ਨਾ ਦੇਵੇ ਮਾਲਕ ਜੀ ਦਾ ਰਾਖਾ ਬਣ ਜਾਵੇ ਤੱਤੀ ਬਾਵੀ ਲਗਨ ਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋਵੇ ਤੱਤੀ ਬਾਵੀ ਲਗਨ ਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋਵੇ ਇਹ ਭਰੋਸਾ ਕਰੋ ਕੀਤਾ ਭਰੋਸਾ ਫਿਰ ਵੇਖੋ ਗਿਆ। ਇੱਕ ਇਤਿਹਾਸਕਾਰ ਲਿਖਦੇ ਨੇ ਕਿ ਹਾਥੀ ਦੇ ਮੱਥੇ 'ਚ ਨਾਗ ਨਹੀਂ ਮਾਰੀ। ਇੱਕ ਨੇ ਵੀ ਲਿਖਿਆ ਕੰਨ 'ਚ ਕਿਹਾ ਗੁਰੂ ਗੋਬਿੰਦ ਸਿੰਘ ਨੇ, ਇਹ ਦਾ ਪੇਜ ਹੁੰਦੇ ਨੇ, ਐਸਾ ਸਮਝਾ ਕੇ ਭੇਜਿਆ ਵੀ ਤੂੰ ਅੱਖ ਵੇਖਣੀ ਹੈ, ਹਾਥੀ ਨਾ ਵੇਖੀ, ਸਿੱਧਾ ਅੱਖ ਵੇਖੀ ਚੱਲੀ। ਪੁੱਛਿਆ ਸੀ ਨਾ ਵੱਡੇ ਭਰਾ ਨੂੰ ਅਰਜਨ ਦੇ ਨੂੰ, ਤੈਨੂੰ ਕੀ ਦਿਸਦਾ ਹੈ? ਕਹਿੰਦਾ ਪੂਰੀ ਚਿੜੀ ਦਿਸਦੀ ਹੈ। ਦੂਜੇ ਨੂੰ ਪੁੱਛਿਆ ਕਹਿੰਦਾ ਸਾਰਾ ਆਲਾ ਦੁਆਲਾ ਦੇਖਦਾ। ਤੀਜੇ ਨੂੰ ਪੁੱਛਿਆ ਜਦੋਂ ਆਈ ਅਰਜਨ ਦੀ ਵਾਰੀ, ਕਹਿੰਦੇ ਤੈਨੂੰ ਵੀ ਦਿਸਦਾ ਹੈ? ਕਹਿੰਦੇ ਮੈਨੂੰ ਤੇ ਬਸ ਅੱਖ ਦਿਸਦੀ ਹੈ, ਪੂਰੀ ਚਿੜੀ ਨਹੀਂ ਦਿਸਦੀ, ਅੱਖ ਦਿਸਦੀ ਹੈ। ਤੇ ਲਾਇਆ ਨਿਸ਼ਾਨਾ ਲੱਗਿਆ, ਇੱਥੇ ਮਹਾਰਾਜ ਨੇ ਕੰਨ 'ਚ ਕਹਿ ਕੇ ਭੇਜਿਆ ਇਹਨੂੰ ਹਾਥੀ ਦੀ ਅੱਖ ਦਿਸਦੀ ਹੈ ਬਸ। ਤੇ ਨਾਗਨੀ ਬੜੀ ਲੰਬੀ ਸੀ। ਇਹ ਦੂਜਾ ਦੋ ਪੱਖ ਨੇ ਇਤਿਹਾਸ ਦੇ, ਇੱਕ ਹੈ ਸੱਤ ਤਵਿਆਂ ਨੂੰ ਚੀਰ ਕੇ ਨਾਗਨੀ ਮੱਥੇ 'ਚ ਵੱਜੀ, ਤੇ ਦੂਜਾ ਹੈ ਕਿ ਅੱਖ ਨੂੰ ਹੀ ਵਹਿੰਦਾ ਰਿਹਾ ਸਿੱਧਾ, ਤੇ ਜਿਵੇਂ ਜਿਵੇਂ ਨੇੜੇ ਜਾਏ ਅੱਖ ਵੱਡੀ ਵੱਡੀ ਨਜ਼ਰ ਆਵੇ। ਬਿਲਕੁਲ ਨੇੜੇ ਜਾ ਕੇ ਜ਼ੋਰ ਨਾਲ ਨਾਗਨੀ ਮਾਰੀ, ਦੋ ਤਿੰਨ ਫੁੱਟ ਅੱਖ ਦੇ ਵਿੱਚ ਧਸ ਗਈ ਨਾ, ਚੀਕਾਂ ਮਾਰਦਾ ਪਿੱਛੇ ਭੱਜ ਗਿਆ। ਦੋਵੇਂ ਪਰਸਾਂ ਨੇ ਇਤਿਹਾਸ, ਚਲੋ ਜਿਵੇਂ ਮਰਜ਼ੀ, ਚਾਹੇ ਸਿਰ 'ਚ ਵੱਜ ਗਈ ਤੇ ਭਾਵੇਂ ਅੱਖ 'ਚ ਵੱਜ ਗਈ, ਕਿਰਪਾ ਗੁਰੂ ਗੋਬਿੰਦ ਸਿੰਘ ਦੀ ਵਰਤੀ। ਇਹ ਸੁੱਧ ਵਾਲਾ ਛੋਟੇ ਜਿਹੇ ਕੱਦ ਦਾ ਭਾਈ ਬਚਿੱਤਰ ਸਿੰਘ ਚੀਕਾਂ ਮਾਰਦਾ, ਉਹ ਹਾਥੀ ਚੀਕਾਂ ਮਾਰਦਾ ਜਾਏ ਤੇ ਗੁਰੂ ਦਾ ਸਿੰਘ ਜਕਾਰੇ ਛੱਡਦਾ ਆਵੇ, ਤੇ ਇਹਦਾ ਹੀ ਭਰਾ ਉਦੇ ਸਿੰਘ, ਇਹ ਭਾਈ ਮਨੀ ਸਿੰਘ ਦੇ ਪੁੱਤਰ ਨੇ ਦੋਵੇਂ, ਜਿਨ੍ਹੇ ਬੰਦ ਬੰਦ ਕਟਾਇਆ। ਇਹੋ ਜਿਹੇ ਸੂਰਮਿਆਂ ਦੇ ਘਰ ਹੀ ਇਹੋ ਜਿਹੇ ਸੂਰਮੇ ਜੰਮਦੇ ਨੇ। ਆਖੋ ਸਤਨਾਮ। ਉਹ ਬੰਦ ਬੰਦ ਕਟਾਉਣ ਵਾਲਾ ਭਾਈ ਮਨੀ ਸਿੰਘ ਦਾ ਪੁੱਤਰ ਬਚਿੱਤਰ ਸਿੰਘ ਜਦੋਂ ਹਾਥੀ ਨੂੰ ਪਿਛਾ ਮੋੜ ਕੇ ਆਇਆ ਤੇ ਉਦੇ ਸਿੰਘ ਇਹਦਾ ਵੱਡਾ ਭਰਾ ਹੈ, ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਇੱਕ ਹਾਥੀ ਮਾਰ ਦਿੱਤਾ, ਇੱਕ ਬਚ ਗਿਆ। ਕਹਿੰਦੇ ਬਚਿਆ ਕਿਹੜਾ ਹੈ? ਕਹਿੰਦੇ ਜਿਹਨੇ ਹਾਥੀ ਭੇਜਿਆ ਸੀ ਕੇਸਰੀ ਚੰਦ। ਫਿਰ ਹੁਣ ਕੀ ਕਰੀਏ? ਕਹਿੰਦੇ ਥਾਪੜਾ ਦੇ ਕੇ ਭੇਜੋ ਹੁਣ। ਫਿਰ ਉਦੇ ਸਿੰਘ ਨੂੰ ਵੀ ਥਾਪੜਾ ਦੇ ਕੇ ਭੇਜਿਆ, ਉਹ ਹਾਥੀ ਨੂੰ ਭੇਜਣ ਵਾਲੇ ਕੇਸਰੀ ਚੰਦ ਦਾ ਵੀ ਸਿਰ ਵੱਢ ਕੇ ਲੈ ਕੇ ਆਏ। ਸੋ ਇਸ ਤਰ੍ਹਾਂ ਦੇ ਗੁਰੂ ਦੇ ਸਿੰਘ ਜਿਹੜੇ ਕਹਿੰਦੇ ਜੋ ਗੁਰੂ ਨੇ ਕਹਿ ਦਿੱਤਾ ਸਾਡਾ ਇਹਦੇ 'ਚ ਹੀ ਭਲਾ ਹੈ। ਜੇ ਸਾਡੇ ਗੁਰੂ ਜੀ ਕਹਿਣਗੇ ਜਾ ਮਰ ਜਾ ਤੇ ਮਰਨ ਨੂੰ ਤਿਆਰ ਆ। ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਸੂਲੀ ਉੱਤੇ ਟੰਗ ਦੇ ਮੈਨੂੰ ਭਾਵੇਂ ਪੁੱਠੀ ਖੱਲ ਲਹਾ ਦੇ, ਖੱਲ ਲਾ ਦੇ ਭਾਵੇਂ ਤੇ ਗਾਂ ਵਿੱਚ ਉਬਾਲੇ ਦੇ ਦੇ ਪੈਰਾ ਹੇਠਾਂ ਅੱਗ ਵਿਛਾ ਦੇ, ਪੁੱਠਾ ਕਰਕੇ ਭਾਵੇਂ ਸਾਈਆ ਤੂੰ ਲਮਕਾ ਦੇ ਖੂਹੇ ਅੰਦਰ, ਜਿਉਂ ਭਾਵੇ ਤਿਉਂ ਰੱਖੀ ਐ ਪਰ ਰੱਖੀ ਆਪਣੇ ਬੂਹੇ ਅੰਦਰ, ਜਿਵੇਂ ਮਰਜ਼ੀ ਰੱਖੀ ਫਰੀਦਾ ਵਾਰ ਪਰਾਇਆ ਸਾਈ ਮੁਝੇ ਨਾ ਦੇ। ਪੜ੍ਹਦੇ ਹਾਂ ਨਾ ਆਪਾਂ ਅੱਗੇ ਵੀ ਅੱਧੀ ਅੱਧੀ ਬੋਲੋ, ਫਿਰ ਲਾਸਟ ਵਾਰ ਨਾ ਪੜ੍ਹੀਏ। ਜੇ ਤੂੰ ਮੈਨੂੰ ਐਵੇਂ ਹੀ ਰੱਖਣਾ, ਜੇ ਐਵੇਂ ਦਰ ਦਰ ਤੇ ਫੇਰਨਾ ਨਾ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਤੂੰ ਤੇ ਜਿੰਦੀ ਕੱਢ ਲੈ, ਕਿਸੇ ਦੂਜੇ ਦਾ ਖਿਆਲ ਵੀ ਮੇਰੇ ਮਨ ਵਿੱਚ ਨਾ ਆਵੇ, ਹੋ ਜਿੰਦ ਕੱਢ ਲੈ, ਜਿੰਦ ਕੱਢ ਲੈ, ਜਿੰਦ ਕੱਢ ਲੈ ਸਰੀਰ ਵਿੱਚੋਂ, ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ, ਜੇ ਤੂੰ ਮੈਨੂੰ ਬੋਲੋ ਭੈਣ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਗੱਜ ਕੇ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਪੜੋ ਜਿੰਦ ਕੱਢ ਲੈ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਸਾਰੇ ਨਹੀਂ ਬੋਲਦੇ ਬਈ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜਿੰਦ ਕੱਢ ਲੈ ਸਰੀਰ ਵਿੱਚੋਂ ਜਿੰਦ ਕੱਢ ਲੈ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜਿੰਦ ਕੱਢ ਲੈ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜਿੰਦ ਕੱਢ ਲੈ ਤੂੰ ਤੇ ਮਰਨਾ ਹੀ ਚੰਗਾ ਹੈ ਇਸ ਕਰਕੇ ਜੋ ਗੁਰੂ ਜੀ ਕਹਿੰਦੇ ਆ ਉਹਦੇ ਚ ਹੀ ਸਾਡਾ ਭਲਾ ਹੈ ਸਾਨੂੰ ਅਕਲ ਨਹੀਂ ਹਾਂ ਮੰਗਲੇ ਅੰਤ ਵਿਖੇ ਬਿਖਰਾਤੇ ਕਿਉਂ ਚੱਲਦਾ ਹੈ ਗੁਰ ਚਾਲੀ ਕਿਵੇਂ ਚੱਲੀਏ ਪਤਾ ਨਹੀਂ ਸਤਿਗੁਰ ਦਇਆ ਕਰੇ ਸੁਖ ਦਾਤਾ ਹਮਲਾ ਵਹਿ ਆਪਣਾ ਉਹ ਆਪ ਦਇਆ ਕਰੇ ਸਾਡੇ ਤੇ ਕਿਰਪਾ ਕਰੇ ਸਾਨੂੰ ਆਪਣੇ ਪੱਲੇ ਨਾਲ ਲਾ ਕੇ ਰੱਖੇ ਮਿਹਰ ਹੋ ਜਾਏ ਗੁਰੂ ਦਾ ਸਿੱਖ ਗੁਰੂ ਦੀ ਚਾਲੇ ਤੁਰਿਆ ਰਵੇ ਜੋ ਗੁਰੂ ਜੀ ਕਹਿੰਦੇ ਇਹਨਾਂ ਨੂੰ ਭਲਾ ਕਰਕੇ ਮੰਨੋ ਸਾਨੂੰ ਅੱਜ ਹਾਥੀਆਂ ਨਾਲ ਮੁਕਾਬਲਾ ਹੁਣ ਅੱਜ ਦੇ ਸਮੇਂ 'ਚ ਮੁਕਾਬਲਾ ਹੈ ਇਹ ਨਸ਼ਾ ਹਾਥੀ ਹੀ ਹੈ ਇਹ ਬਚਿੱਤਰ ਸਿੰਘ ਵਰਗੇ ਸੂਰਮੇ ਅੱਜ ਵੀ ਇਹਦਾ ਡਟ ਕੇ ਵਿਰੋਧ ਕਰੋ ਆਪਣੇ ਭੈਣਾਂ ਭਰਾਵਾਂ ਨੂੰ ਜਗਾਓ ਇਹ ਨਸ਼ੇ ਦਾ ਹਾਥੀ ਹੀ ਹੈ ਜਿਹੜਾ ਪੰਜਾਬ ਵਿੱਚ ਵੜਿਆ ਹੋਇਆ ਇਹ ਕੱਢਣਾ ਆਪਾਂ ਇਹ ਹਾਥੀ ਹੀ ਹੈ ਅੱਜ ਇਹ ਲੱਚਰਵਾਦ ਦਾ ਹਾਥੀ ਹੀ ਤੇ ਚੜ੍ਹ ਕੇ ਆਇਆ ਲਤਾੜਦਾ ਸਾਡੇ ਨੌਜਵਾਨਾਂ ਨੂੰ ਇਹਨੂੰ ਕੱਢੀਏ ਹੌਲੀ ਹੌਲੀ ਆਪਾਂ ਰਲ ਕੇ ਇਕੱਠੇ ਹੋ ਕੇ ਕੱਢੀਏ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ ਸਾਰੇ ਭੈਣ ਭਰਾ ਜਾਗੀਏ ਗੁਰੂ ਦੇ ਸਿੱਖ ਬਣੀਏ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਸਤਿਗੁਰ ਦੇ ਦੱਸੇ ਸਿਧਾਂਤਾਂ ਮੁਤਾਬਕ ਆਪਣਾ ਜੀਵਨ ਜਿਉਈਏ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅਰਦਾਸ ਸੁਣ ਕੇ ਹੁਕਮਨਾਮੇ ਸੁਣ ਕੇ ਫੇਰ ਜਾਣਾ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਜਾਣਗੇ ਫਿਰ ਆਪਾਂ ਚੱਲਦੇ ਹਾਂ ਸਾਰੇ ਕਾਲ ਨਾ ਕਰਿਓ ਭਾਈ ਸਾਰੇ ਆਰਾਮ ਨਾਲ ਬੈਠੋ ਸਤਿਗੁਰ ਜੀ ਜਾਣਗੇ ਫਿਰ ਆਪਾਂ ਸਾਰੇ ਜਣੇ ਚੱਲਾਂਗੇ ਆਰਾਮ ਨਾਲ ਬੈਠੇ ਇਕਾਗਰਤਾ ਬਣਾ ਕੇ ਰੱਖਿਓ ਸੋ ਹੁਣ ਨੇੜੇ ਤੇੜੇ ਜਿੱਥੇ ਵੀ ਕਿਤੇ ਪ੍ਰੋਗਰਾਮ ਹਨ ਆਪ ਜੀ ਨੇ ਦਰਸ਼ਨ ਬਖਸ਼ਣੇ ਨੇ ਆ ਅਨਾਜ ਮੰਡੀ ਦਿੜਬੇ ਚ ਦੀਵਾਨ ਨੇ 17-18-19 ਦੇ ਇਸੇ ਮਹੀਨੇ ਵਿੱਚ ਹੀ ਨੇ 17-18-19 ਸਮਾਣੇ ਇਲਾਕੇ ਦੀ ਸੰਗਤ ਭਵਾਨੀਗੜ੍ਹ ਦੇ ਜਾਂ ਸੰਗਰੂਰ ਏਰੀਆ ਸੁਨਾਮ ਦੇ ਏਰੀਏ ਦੀ ਸੰਗਤ ਜਿਹੜੀ ਉਹ ਦਿੜਬੇ ਵਿੱਚ 3 ਦਿਨ ਅਨਾਜ ਮੰਡੀ ਵਿੱਚ ਸਮਾਗਮ ਹੋਣਾ ਹੈ 17-18-19 ਦਿੜਬਾ ਮੰਡੀ ਕੱਲ ਪਰਸੋਂ ਤੋਂ ਧਨੌਲਾ ਮੰਡੀ ਹੈ ਬਾਹਰਲੇ ਪਾਸੇ ਅਨਾਜ ਮੰਡੀ ਵਿੱਚ ਕਸਬਾ ਹੈ ਧਨੌਲਾ ਬਰਨਾਲੇ ਦੇ ਸੰਗਰੂਰ ਦੇ ਵਿਚਾਲੇ ਉੱਥੇ ਦੀਵਾਨ ਸਟਾਰਟ ਹੋਣਗੇ ਪਰਸੋਂ ਤੋਂ ਜਿਨ੍ਹਾਂ ਕੋਲ ਟਾਈਮ ਹੋਵੇ ਉੱਥੇ ਵੀ ਦਰਸ਼ਨ ਬਖਸ਼ਣੇ 7-8-9 ਦੇ ਬਾਕੀ ਹੋਰ ਵੀ ਜਿੱਥੇ ਜਿੱਥੇ ਪ੍ਰੋਗਰਾਮ ਹਨ ਪਤਾ ਲੱਗ ਜਾਏਗਾ 3-4 ਦਿਨ ਵਾਸਤੇ ਬਾਹਰ ਵੀ ਵਾਪਸ ਜਾਣਾ ਹੈ ਅਮਰੀਕਾ ਵਿੱਚ ਇੱਕ ਪ੍ਰੋਗਰਾਮ ਹੋਣਾ ਹੈ ਜੂਬਾ ਸਿਟੀ ਵਿੱਚ ਬਹੁਤ ਵੱਡਾ ਚਾਰ ਦੀਵਾਨ ਨੇ ਉੱਥੇ ਬਾਹਰੋਂ ਖੁੱਲੇ ਪੰਡਾਲ ਵਿੱਚ ਗਰਾਊਂਡ ਵਿੱਚ ਸਮਾਗਮ ਹੋਣਾ ਹੈ ਜ਼ਿਆਦਾਤਰ ਦੀਵਾਨ ਉੱਥੇ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦੇ ਨੇ ਤੇ ਤੁਹਾਡੀ ਅਸੀਸ ਹੈ ਤੁਸੀਂ ਥਾਪੜਾ ਦਿੰਦੇ ਹੋ ਸਾਡੇ ਜਥੇ ਲਈ ਅਰਦਾਸਾਂ ਕਰਦੇ ਹੋ ਤੇ ਮੈਨੂੰ ਅਮਰੀਕਾ ਵਿੱਚ ਜਦੋਂ ਜਾਣਾ ਕਈ ਵਾਰੀ ਕਈ ਜਗ੍ਹਾ ਤੇ ਬਾਹਰ ਗਰਾਊਂਡ ਵਿੱਚ ਖੇਤਾਂ 'ਚ ਦੀਵਾਨ ਲਾਣੇ ਪੈਂਦੇ ਆ ਪੰਡਾਲ ਲਾ ਕੇ ਕਿਉਂਕਿ ਗੁਰਦੁਆਰੇ ਵਿੱਚ ਜਗ੍ਹਾ ਨਹੀਂ ਪੂਰੀ ਹੁੰਦੀ ਸੰਗਤ ਦੇ ਬੈਠਣ ਲਈ ਤੇ ਛੁੱਟੀਆਂ ਕਰ ਕਰਕੇ ਕੰਮ ਛੱਡ ਕੇ ਵੀ ਬਹੁਤ ਸੰਗਤ ਹਾਜ਼ਰੀ ਦੀਵਾਨਾਂ 'ਚ ਭਰਦੀ ਹੈ ਸੋ 3-4 ਦਿਨ ਦਾ ਸਮਾਗਮ ਜੂਬਾ ਸਿਟੀ ਵਿੱਚ ਅਮਰੀਕਾ ਹੈ ਕੈਲੀਫੋਰਨੀਆ ਵਿੱਚ ਮੈਂ ਉੱਥੇ 4 ਦਿਨ ਲਈ ਜਾਣਾ ਬਾਕੀ ਸਾਰੇ ਪ੍ਰੋਗਰਾਮ ਇੱਥੇ ਨੇ ਅਕਤੂਬਰ ਦੇ ਮਹੀਨੇ ਵਿੱਚ ਇੱਥੇ ਦੀਵਾਨ ਹਨ ਅੱਗੇ ਨਵੰਬਰ ਦੇ ਮਹੀਨੇ ਵਿੱਚ ਦਿੱਤੇ ਆ ਦਸੰਬਰ ਦਾ ਜਨਵਰੀ ਦਾ ਫਰਵਰੀ ਦਾ ਮਾਰਚ ਦਾ ਅਪ੍ਰੈਲ ਦਾ ਇਹ ਸਾਰੇ ਮੌਸਮ ਚੰਗਾ ਹੁੰਦਾ ਹੈ ਅੱਜ ਕੱਲ੍ਹ ਹਨੇਰੀਆਂ ਤੋਂ ਬਚਾ ਹੈ ਅਤੇ ਅੱਜ ਕੱਲ੍ਹ ਇੱਥੇ ਦੀਵਾਨ ਲੱਗਣੇ ਸੌਖੇ ਹੋ ਮੌਸਮ ਵੀ ਥੋੜ੍ਹਾ ਠੀਕ ਹੋ ਗਿਆ ਅੱਗੇ ਨਾਲ ਹੁਣ ਜ਼ਿਆਦਾਤਰ ਪ੍ਰੋਗਰਾਮ ਪੰਜਾਬ ਦੇ ਵਿੱਚ ਹਨ ਜਾਂ ਬਾਹਰ ਜਿੱਥੇ ਕਿਤੇ ਵੀ ਹੋਣਗੇ ਸਾਰੀਆਂ ਸੰਗਤਾਂ ਨੇੜੇ ਤੇੜੇ ਆਪਾਂ ਹਾਜ਼ਰੀਆਂ ਭਰਦੇ ਰਹੀਏ ਜਿੰਨਾ ਚਿਰ ਸਰੀਰ 'ਚ ਸਾਹ ਨੇ ਆਪਾਂ ਸਾਰੇ ਰਲ ਕੇ ਸੇਵਾ ਕਰੀਏ ਸਤਿਗੁਰੂ ਦੇ ਘਰ ਦੀ ਸੇਵਾ ਕਰਦੇ ਰਹੀਏ ਜਥੇ ਦੇ ਸਿੰਘ ਨਾਲ ਮੇਰੇ ਉਹ ਭਾਈ ਗੁਰਪ੍ਰੀਤ ਸਿੰਘ ਹੋਣੀ ਹੁੰਦੇ ਨੇ ਸਾਰੇ ਸਿੰਘ ਉਹ ਮੇਰੇ ਨਾਲ ਹੁਣ ਗਏ ਸੀ ਫਿਰ ਉੱਥੇ ਮੈਂ ਛੱਡ ਆਇਆ ਵੀ ਮੈਂ ਹੁਣ ਆਉਣਾ ਹੀ ਹੈ ਮੇਰੇ ਨਾਲ ਵਾਪਸ ਆ ਜਿਓ ਜਦੋਂ ਆਵਾਂਗਾ ਤੇ ਉਹ ਹੁਣ ਅੱਜ ਮੈਨੂੰ ਫੋਨ ਆਇਆ ਕਹਿੰਦੇ ਜੀ ਅਸੀਂ ਟੀਵੀ ਵਿੱਚ ਵੇਖ ਰਹੇ ਹਾਂ ਤੇ ਸਾਡੀ ਜਾਨ ਅੱਜ ਬੜੀ ਔਖੀ ਹੈ ਇਦਾਂ ਦਿਲ ਕਰਦਾ ਵੀ ਪਾੜ ਕੇ ਲੰਘ ਜਾਈਏ ਸਾਨੂੰ ਦੀਵਾਨ 'ਚ ਚੱਲੀਏ ਕਿਉਂਕਿ ਉਹ ਮੇਰੇ ਨਾਲ ਹੀ ਇੱਥੇ ਬੈਠਾ ਹੁੰਦਾ ਜਕਾਰੇ ਲਾਣੇ ਹੁੰਦੇ ਨੇ ਜਦੋਂ ਅਰਦਾਸ ਕਰਦਾ ਸਿੰਘ 16 ਸਾਲ ਤੋਂ ਮੇਰੇ ਇੱਥੇ ਹੀ ਬੈਠਾ ਹੁੰਦਾ ਸੱਜੇ ਪਾਸੇ ਜਦੋਂ ਵੀ 16 ਸਾਲ ਤੋਂ ਕੀਰਤਨ ਕਰਦਾ ਉਹ ਮੇਰੇ ਨਾਲ ਹੀ ਹੁੰਦਾ ਬੈਠਾ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਤੇ ਜਕਾਰੇ ਸਾਰੇ ਰਲ ਕੇ ਕਿਉਂਕਿ ਜਮਾਤ ਕਰਾਮਾਤ ਹੁੰਦੀ ਹੈ ਨਾ ਸਾਰੇ ਰਲ ਕੇ ਸਾਰੇ ਭਰਾ ਹੀ ਨੇ ਇਕੱਠੇ ਹੋ ਕੇ ਆਪਾਂ ਸੋ ਉਹ 15 ਦਿਨ ਮੈਂ ਕਿਹਾ ਤੁਸੀਂ ਰਹਿ ਲਓ ਲੱਖ ਰੁਪਈਆ ਟਿਕਟ ਦਾ ਲੱਗ ਜਾਂਦਾ ਮੈਂ ਕਿਹਾ ਹੁਣ ਜਾਓਗੇ ਤੁਹਾਨੂੰ ਫਿਰ ਕਿਹੜੀ ਸੀ ਲਿਆਵਾਂਗੇ 3-4 ਲੱਖ ਲੱਗ ਜਾਣਾ ਤੁਸੀਂ ਇੱਥੇ ਹੀ ਰਹਿ ਲਓ ਵੀ ਉਹੀ ਕਿਸੇ ਦੀ ਮਦਦ ਹੋ ਜਾਂਦੀ ਹੈ ਹੋਰ ਬੜੇ ਖਰਚੇ ਹੁੰਦੇ ਨੇ ਤਾਂ ਕਰਕੇ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਇੱਥੇ ਆਰਾਮ ਕਰੋ ਤੇ ਮੈਂ ਫਿਰ ਹਾਜ਼ਰੀ ਭਰ ਕੇ ਆ ਜਾਵਾਂਗੇ ਵਾਪਸ ਸੋ ਉੱਥੇ ਉਹ ਕੀਰਤਨ ਕਰਦੇ ਨੇ ਘਰਾਂ ਵਿੱਚ ਪ੍ਰੋਗਰਾਮ ਜਿੱਥੇ ਜਿੱਥੇ ਸੰਗਤ ਉਹਨਾਂ ਨੂੰ ਸੱਦਦੀ ਹੈ ਉਹ ਜਗ੍ਹਾ ਜਗ੍ਹਾ ਜਾ ਕੇ ਜਥਾ ਹਾਜ਼ਰੀ ਭਰਦਾ ਹੈ ਸੋ ਸਤਿਗੁਰੂ ਜੀ ਦੀ ਕਿਰਪਾ ਹੈ ਨਾਲ ਮਿਲ ਕੇ ਆਪਾਂ ਸਾਰਿਆਂ ਨੇ ਅਗਲਾ ਸ਼ਨੀਵਾਰ ਮੇਰਾ ਖਿਆਲ 3 ਤਰੀਕ ਦਾ ਆਉਣਾ ਹਾਂਜੀ 3 ਅਕਤੂਬਰ ਦਾ ਸ਼ਨੀਵਾਰ ਆਏਗਾ ਚੇਤਾ ਰੱਖਿਓ ਆਪਾਂ ਫਿਰ ਹਾਜ਼ਰੀ ਇਹ ਹੁਣ ਜਾਂ ਤੇ 34 ਦਿਨਾਂ ਪਿੱਛੋਂ ਆਉਂਦਾ ਸ਼ਨੀਵਾਰ ਤੇ ਜਾਂ 28 ਦਿਨਾਂ ਪਿੱਛੋਂ ਹੀ ਆ ਜਾਂਦਾ ਹੁਣ ਜਿਹੜਾ ਆਉਣਾ ਹੈ ਮੈਨੂੰ ਲੱਗਦਾ 28 ਦਿਨਾਂ ਪਿੱਛੋਂ ਸ਼ਨੀਵਾਰ ਆ ਜਾਣਾ ਐਦਕੀ 34 ਦਿਨਾਂ ਪਿੱਛੋਂ ਆਇਆ ਸੀ ਜਾਂ 4 ਹਫ਼ਤਿਆਂ ਬਾਅਦ ਆ ਜਾਂਦਾ ਜਾਂ ਫਿਰ 5 ਹਫ਼ਤਿਆਂ ਬਾਅਦ ਆਉਂਦਾ ਜਾਂ ਤਾਂ 4 ਵੀਕਾਂ ਹੋ ਜਾਂਦੀਆਂ ਨੇ ਜਾਂ ਫਿਰ 5 ਹੋ ਜਾਂਦੀਆਂ ਨੇ ਸੋ ਐਦਕੀ 4 ਹਫ਼ਤਿਆਂ ਬਾਅਦ ਆ ਜਾਣਾ ਜਲਦੀ ਆ ਜਾਣਾ ਸ਼ਨੀਵਾਰ ਆਪਾਂ 3 ਅਕਤੂਬਰ ਨੂੰ ਜਿਵੇਂ ਅੱਜ ਹਾਜ਼ਰੀ ਭਰੀ ਹੈ ਇਸੇ ਤਰ੍ਹਾਂ ਰਲ ਕੇ ਸਾਰਿਆਂ ਨੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ ਹੈ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਜਿੱਥੋਂ ਜਿੱਥੋਂ ਆਪ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਹੋ ਬਾਕੀ ਅੰਮ੍ਰਿਤ ਛਕਣ ਵਾਲੀ ਸੰਗਤ ਨੂੰ ਬਹੁਤ ਫਿਰ ਵਧਾਈਆਂ ਨੇ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਲਈ ਹੈ ਬਾਕੀ ਸਾਰੇ ਆਪਾਂ ਕਮਰ ਕੱਸੇ ਕਰੋ ਸਾਰੇ ਭੈਣ ਭਰਾ ਕਮਰ ਕੱਸੇ ਕਰੋ ਤਕੜੇ ਹੋਵੋ ਵੀ ਆਪਾਂ ਰਲ ਕੇ ਹੁਣੇ ਨਸ਼ਿਆਂ ਦਾ ਹਾਥੀ ਕੱਢੀਏ ਯਤਨ ਕਰੀਏ ਜਿੰਨਾ ਕਰ ਸਕਦੇ ਓਨਾ ਹੀ ਕਰੋ ਇੱਕ ਕਦਮ ਪੁੱਟਣ ਵਾਸਤੇ ਨਾ ਹੱਥ 'ਚ ਦੀਵਾ ਫੜਿਆ ਹੋਵੇ ਉਹਨੂੰ ਕਿਸੇ ਨੇ ਆਖਿਆ ਵੀ ਉਹ ਪਹਾੜ ਤੇ ਚੜ੍ਹਨਾ ਹੈ ਉਹ ਕਹਿੰਦਾ ਮੈਂ ਨਹੀਂ ਚੜ੍ਹ ਸਕਦਾ ਲਾਲਟੈਨ ਲੈ ਕੇ ਇਹਦਾ ਚਾਨਣ ਤੇ ਜਾਂਦਾ 15 ਫੁੱਟ ਤੇ ਉਹ ਇੱਡੀ ਦੂਰ ਮੈਂ ਨਹੀਂ ਚੜ੍ਹ ਸਕਦਾ ਪਹਾੜ ਬਹੁਤ ਦੂਰ ਹੈ ਪਰ ਦੂਜਾ ਉਹਨੂੰ ਕਹਿੰਦਾ ਹੈ ਦੀਵਾ ਫੜਾ ਦਿੱਤਾ ਕਹਿੰਦਾ ਵਾਧੂ ਹੈ ਦੀਵਾ ਕਿਉਂ ਕਹਿੰਦਾ ਇੱਕ ਕਦਮ ਤੇ ਦਿਸਦਾ ਹੈ ਇੱਕ ਕਦਮ ਪੁੱਟ ਲਾਂਗਾ ਲਾਈਟ ਫੇਰ ਥੋੜ੍ਹੀ ਹੋਰ ਚਾਨਣ ਅੱਗੇ ਹੋ ਜਾਏਗਾ ਫਿਰ ਦੂਜਾ ਕਦਮ ਪੁੱਟ ਲਾਂਗਾ ਚਾਨਣ ਹੋਰ ਅੱਗੇ ਹੋ ਜਾਏਗਾ ਹੌਲੀ ਹੌਲੀ ਇੱਕ ਇੱਕ ਕਦਮ ਪੁੱਟਦਿਆਂ ਪੁੱਟਦਿਆਂ ਅਸੀਂ ਕਿਤੇ ਦੀ ਕਿਤੇ ਪਹੁੰਚਣਾ ਏਦਾਂ ਹੀ ਪਹੁੰਚੀਦਾ ਹੈ ਡਰੋ ਨਾ ਜ਼ਿੰਦਗੀ 'ਚ ਏਦਾਂ ਹੋ ਜਾਏਗਾ ਆਹ ਹੋ ਜਾਏਗਾ ਨਾ ਸੱਚ ਤੇ ਪਹਿਰਾ ਦਿਓ ਕਾਇਮ ਹੋਵੋ ਆਪਣੇ ਭੈਣਾਂ ਭਰਾਵਾਂ ਨੂੰ ਜਿਹੜੇ ਟੁੱਟ ਗਏ ਆ ਭੁੱਲ ਗਏ ਆ ਪਿਆਰ ਨਾਲ ਜੋੜੋ ਕੱਟੜਤਾਈ ਨਾਲ ਨਹੀਂ ਦ੍ਰਿੜਤਾ ਅੰਦਰ ਰੱਖੋ ਦ੍ਰਿੜਤਾ ਤੇ ਪਿਆਰ ਨਾਲ ਭੈਣਾ ਭਰਾਵਾਂ ਨੂੰ ਜੋੜੋ ਹੌਲੀ ਹੌਲੀ ਹੌਲੀ ਹੌਲੀ ਪ੍ਰੇਰਿਤ ਕਰੋ ਵੀਰ ਦਾੜੀ ਰੱਖ ਭਰਾਵਾ ਕੇਸ ਰੱਖ ਆ ਰੱਖੜੀ ਲੰਗੀ ਹੈ ਪਿੱਛੇ ਜੇ ਕਈਆਂ ਭੈਣਾਂ ਨੇ ਸ਼ਸਤਰ ਦਿੱਤੇ ਨੇ ਇੱਕ ਦੂਜੇ ਨਵੀਂ ਹੁਣ ਹੌਲੀ ਹੌਲੀ ਚੱਲ ਰਿਹਾ ਨਾ ਨਹੀਂ ਤਾਂ ਰੱਖੜੀ ਦੀ ਗੱਲ ਮੈਂ ਪਿਛਲੇ ਸਾਲ ਕੀਤੀ ਕਈ ਬੜਾ ਵਿਰੁੱਧ ਬੋਲੇ ਕਹਿੰਦੇ ਲੈ ਰੱਖੜੀ ਦੇ ਵਿਰੁੱਧ ਬੋਲਦੇ ਨੇ ਰੱਖੜੀ ਬਾਰੇ ਇਹਨਾਂ ਨੇ ਕਹਿਤਾ ਇਹ ਤੇ ਭੈਣਾਂ ਭਰਾਵਾਂ ਦਾ ਪਵਿੱਤਰ ਰਿਸ਼ਤਾ ਹੈ ਰਿਸ਼ਤਾ ਪਵਿੱਤਰ ਹੈ ਧਾਗਿਆਂ ਨਾਲ ਹੀ ਪਵਿੱਤਰ ਹੋਣਾ ਹੈ ਨਾਲੇ ਆਏ ਸਾਲ ਫੇਰ ਬੰਨੋ ਪੱਕੇ ਕਰਦੇ ਰਹੋ ਤੇ ਕਈ ਘਰਾਂ ਵਿੱਚ ਤੇ ਲੜਾਈਆਂ ਪੈ ਜਾਂਦੀਆਂ ਨੇ ਉਹ ਕਹਿੰਦੇ ਮੈਂ ਬੂਰੀ ਲੈਣੀ ਹੈ ਮੈਂ ਮੱਝ ਲੈਣੀ ਹੈ ਮੈਂ ਮੋਟਰਸਾਈਕਲ ਲੈਣਾ ਹੈ ਉਹ ਕਈ ਭਰਾ ਦੇ ਨਹੀਂ ਸਕਦੇ ਕਹਿੰਦੇ ਮੈਂ ਨਹੀਂ ਫਿਰ ਮੁੜ ਕੇ ਆਉਂਦੀ ਰੱਖੜੀ ਬੰਨਣ ਕਈ ਏਦਾਂ ਵੀ ਹੋ ਜਾਂਦਾ ਸੋ ਹੌਲੀ ਹੌਲੀ ਬਦਲੋ ਹੌਲੀ ਹੌਲੀ ਇਹ ਨਾ ਬ੍ਰਹਮਣੀ ਕਰਨ ਸਾਡੇ ਤਿਉਹਾਰਾਂ ਦਾ ਕੀਤਾ ਹੈ ਦੁਸਹਿਰਾ ਹਜ਼ੂਰ ਸਾਹਿਬ ਨਾਲ ਜੋੜ ਦਿੱਤਾ ਹੈ ਰੱਖੜ ਪੁੰਨਿਆ ਬਾਬੇ ਬਕਾਲੇ ਨਾਲ ਜੋੜ ਦਿੱਤੀ ਹੈ ਰੱਖੜੀ ਦਾ ਤੇ ਖਾਲਸੇ ਦਾ ਸਬੰਧ ਨਹੀਂ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਨਾ ਵੇਖੋ ਮਰਦ ਪ੍ਰਧਾਨ ਦੇਸ਼ ਨੇ ਇਹ ਤਿਉਹਾਰ ਬਣਾਏ ਹੈ ਬੀਬੀ ਰੱਖੜੀ ਬੰਨੇ ਕਿਉਂਕਿ ਭਰਾ ਦੀ ਲੋੜ ਹੈ ਬੀਬੀ ਵਰਤ ਰੱਖੇ ਭੈਣ ਵਰਤ ਰੱਖੇ ਭਰਾ ਵਾਸਤੇ ਘਰ ਵਾਲੀ ਵਰਤ ਰੱਖੇ ਪਤੀ ਵਾਸਤੇ ਮਾਂ ਵਰਤ ਰੱਖੇ ਪੁੱਤ ਵਾਸਤੇ ਤੇ ਜੇ ਘਰ ਵਾਲੀ ਨੂੰ ਘਰ ਵਾਲੇ ਦੀ ਲੋੜ ਹੈ ਤੇ ਘਰ ਵਾਲਾ ਕਿਉਂ ਨਹੀਂ ਵਰਤ ਰੱਖਦਾ ਘਰ ਵਾਲੇ ਨੂੰ ਵੀ ਤੇ ਘਰ ਵਾਲੀ ਦੀ ਲੋੜ ਹੈ ਜੇ ਪੁੱਤ ਨੂੰ ਮਾਂ ਦੀ ਲੋੜ ਹੈ ਮਾਂ ਨੂੰ ਪੁੱਤ ਦੀ ਲੋੜ ਹੈ ਤੇ ਪੁੱਤਰ ਵੀ ਵਰਤ ਰੱਖੇ ਮਾਂ ਦੀ ਲੋੜ ਨਹੀਂ ਇਹ ਬਣਾਏ ਗਏ ਤੇ ਜਾਣ ਕੇ ਆਖਿਆ ਵੀ ਭਰਾ ਨੂੰ ਬੰਦੇ ਨੂੰ ਰੱਖੜੀ ਬੰਨੋ ਬੀਬੀਏ ਤੂੰ ਤੇ ਬੜੀ ਕਮਜ਼ੋਰ ਹੈ ਤੈਨੂੰ ਤੇ ਭਰਾਵਾਂ ਦੀ ਲੋੜ ਹੈ ਤੈਨੂੰ ਬੰਦੇ ਦੀ ਲੋੜ ਹੈ ਤੇ ਬੀਬੀ ਫਿਰ ਰੱਖੜੀ ਬੰਨਦੀ ਭਰਾਵਾ ਤੂੰ ਮੇਰੀ ਰੱਖਿਆ ਕਰੀ ਨਾ ਰਾਖਾ ਏਕ ਸਗਲ ਘਟਾਂਕਾ ਅੰਤਰ ਜਨ ਸਾਡੇ ਸਤਿਗੁਰ ਨੇ ਆਖਿਆ ਮੇਰੀ ਇਹ ਧੀਏ ਤੂੰ ਅੰਮ੍ਰਿਤ ਛਕ ਲੈ ਸ਼ਸਤਰ ਧਾਰੀ ਹੋ ਜਾ ਤੂੰ ਆਪ ਹੀ ਇੰਨੀ ਕਾਇਮ ਹੋ ਜਾਏ ਤੈਨੂੰ ਆਪਣੀ ਰੱਖਿਆ ਕਰਨੀ ਆ ਜਾਏ ਆਪਣੀ ਰਾਖੀ ਆਪ ਕਰ ਸਕੇ ਤੈਨੂੰ ਲੋੜ ਨਾ ਪਵੇ ਕਈ 18 ਸਾਲ ਦੀ ਭੈਣ ਹੈ 18 ਸਾਲ ਦੀ ਭੈਣ ਹੈ ਤੇ 1 ਸਾਲ ਦਾ ਭਰਾ ਹੈ ਤੇ ਵੇਖੋ ਕਿੱਦਾਂ ਦਾ ਤਿਉਹਾਰ ਹੈ ਉਹਦੀ ਗੰਦਗੀ ਉਹ ਸਾਫ ਕਰਦੀ ਹੈ ਉਹਦਾ ਨੱਕ ਉਹ ਪੂੰਝਦੀ ਹੈ ਕੱਪੜੇ ਉਹ ਪਵਾਉਂਦੀ ਹੈ ਨਵਾਉਂਦੀ ਉਹ ਹੈ ਤੇ ਰੱਖੜੀ ਵਾਲੇ ਨੇ ਰੱਖੜੀ ਬੰਨ ਕੇ ਕਹਿੰਦੀ ਭਰਾਵਾ ਮੇਰੀ ਰੱਖਿਆ ਕਰੀ ਵੀ ਉਹ ਕੀ ਕਰੇਗਾ ਸਾਂਭਦੀ ਤੇ ਤੂੰ ਮੈਨੂੰ ਤੂੰ ਰੱਖਿਆ ਤੇ ਉਹਦੀ ਤੂੰ ਕਰਦੀ ਹੈ ਸਾਂਭਦੀ ਤੇ ਤੂੰ ਹੈ ਤੇ ਬੀਬੀ ਉਹ ਸਿਆਣੀਆਂ ਬਣੋ ਤੁਸੀਂ ਆਖਿਆ ਕਰੋ ਜੇ ਭਰਾਵਾਂ ਦੀ ਭੈਣਾਂ ਨੂੰ ਲੋੜ ਹੈ ਤੇ ਭੈਣਾਂ ਦੀ ਭਰਾਵਾਂ ਨੂੰ ਵੀ ਲੋੜ ਹੈ ਜੇ ਮੈਨੂੰ ਭਰਾ ਚਾਹੀਦਾ ਤੇ ਭਰਾ ਨੂੰ ਵੀ ਭੈਣ ਚਾਹੀਦੀ ਹੈ ਇਸ ਕਰਕੇ ਇਹ ਸਾਡੇ ਚ ਕੀ ਹੈ ਆ ਹੁਣ ਅੱਜ ਕੱਲ ਕੀ ਹੋਇਆ ਸ਼ਸਤਰ ਵੀ ਲੈ ਵੀਰਾ ਆ ਕਿਰਪਾਨ ਰੱਖ ਇਹ ਸਾਡੇ ਚ ਸ਼ਸਤਰ ਸਾਨੂੰ ਫੜਾਇਆ ਇਹਦੇ ਬਿਨਾ ਸਾਡਾ ਛੁਟਕਾਰਾ ਨਹੀਂ ਅਸੀਂ ਤੇ ਪ੍ਰਸ਼ਾਦ ਵੀ ਛਕਨੇ ਆ ਤਾਂ ਵੀ ਕਿਰਪਾਨ ਭੇਟ ਕਰਕੇ ਆਖੋ ਸਤਨਾਮ ਸਾਡਾ ਪ੍ਰਸ਼ਾਦ ਚਮਚਿਆਂ ਨਾਲ ਨਹੀਂ ਵਰਤਾਇਆ ਜਾਂਦਾ ਵੀ ਲੈ ਕਰ ਇੱਥੇ ਲਿਆ ਤੈਨੂੰ ਦਈਏ ਚਮਚੇ ਨਾਲ ਨਹੀਂ ਸਾਡੇ ਤੇ ਕੜਾ ਪ੍ਰਸ਼ਾਦ ਵੀ ਜਿਹੜਾ ਸਾਨੂੰ ਵਰਤਾਇਆ ਜਾਂਦਾ ਹੈ ਉਹਦੇ ਵਿੱਚ ਵੀ ਕਿਰਪਾਨ ਭੇਟ ਕੀਤੀ ਜਾਂਦੀ ਹੈ ਭਾਵ ਸਾਡੇ ਹਰ ਕੰਮ ਵਿੱਚ ਸ਼ਸਤਰ ਹੈ ਸ਼ਸਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸ਼ਸਤਰ ਹੈ ਭਾਵ ਭੈਣ ਵੀ ਤੇ ਭਰਾ ਵੀ ਬਰਾਬਰ ਨੇ ਸੋ ਇਸ ਕਰਕੇ ਭੈਣਾਂ ਵੀ ਸਿਆਣੀਆਂ ਬਣੋ ਪੜ੍ਹਾਈਆਂ ਕਰੀਏ ਮਿਹਨਤ ਕਰੀਏ ਆਪਣੀਆਂ ਭੈਣਾਂ ਨੂੰ ਵੀ ਪੜ੍ਹਾਓ ਬਰਾਬਰ ਕਰੋ ਸਮਾਜ ਦੇ ਬਰਾਬਰ ਖਿਲਾਰੋ ਜਿੰਨਾ ਭਰਾ ਨੂੰ ਹੱਕ ਹੈ ਓਨਾ ਹੀ ਭੈਣ ਨੂੰ ਹੱਕ ਹੈ ਓਨੀ ਪੜ੍ਹਾਈ ਭੈਣ ਵੀ ਕਰੇ ਬਰਾਬਰ ਖਰਚਾ ਭੈਣ ਤੇ ਵੀ ਕਰੋ ਇਦਾਂ ਸਿਆਣੇ ਬਣੀਏ ਸੋ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਅਗਲੇ ਸ਼ਨੀਵਾਰ ਆਪਾਂ ਫੇਰ ਰਲ ਮਿਲ ਕੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਇਕੱਠੇ ਹੋਈਏ ਉਹਨਾਂ ਚਿਰ ਸਾਰੇ ਮੈਂ ਪਿਛਲੀ ਸੰਗਰਾਂਦ ਤੇ ਵੀ ਕਿਹਾ ਸੀ ਵਾਹਿਗੁਰੂ ਸ਼ਨੀਵਾਰ ਬੇਨਤੀ ਕੀਤੀ ਸੀ ਵੀ ਆਪਣੇ ਆਪ ਪ੍ਰਤੀ ਸੁਚੇਤ ਹੋਵੋ ਜਿੱਥੇ ਨਿਤਨੇਮ ਕਰਨਾ ਨਹੀਂ ਛੱਡਣਾ ਉੱਥੇ ਖਾਣ ਦਾ ਧਿਆਨ ਰੱਖੋ ਪ੍ਰਸ਼ਾਦਾ ਜਿਹੜਾ ਘੱਟ ਤੋਂ ਘੱਟ ਜਿੰਨੀ ਕੁ ਲੋੜ ਹੈ ਓਨਾ ਖਾਣ ਲਈ ਨਹੀਂ ਜਿਉਣਾ ਜਿਉਣ ਲਈ ਖਾਣਾ ਸਿਆਣੇ ਬਣ ਕੇ ਰਹੀਏ ਬਹੁਤਾ ਖਾਵਾਂਗੇ ਤੰਗ ਹੋਵਾਂਗੇ ਸਰੀਰ ਕਮਜ਼ੋਰ ਹੋਏਗਾ ਤੇ ਜਾਂ ਫਿਰ ਜੇ ਖਾਣਾ ਜ਼ਿਆਦਾ ਫਿਰ ਡਟ ਕੇ ਮਿਹਨਤ ਕਰਿਆ ਕਰੋ ਜਿਮ ਵਿੱਚ ਜਾਓ ਤੁਸੀਂ ਪੂਰੀ ਮਿਹਨਤ ਕਰੋ ਕਈ ਚਲਾਓ ਖੇਤੀਬਾੜੀ ਕਰੋ ਫਿਰ ਜਿੰਨਾ ਮਰਜ਼ੀ ਸ਼ਕਤੇ ਸਿਖਾਉਂਦੇ ਰਹੋ ਸਿਆਣੇ ਬਣ ਕੇ ਰਹੋ ਗੁਰਬਾਣੀ ਪੜ੍ਹੀਏ, ਗੁਰਬਾਣੀ ਨਾਲ ਜੁੜੀਏ, ਆਪਣੇ ਜੀਵਨ ਵਿੱਚ ਗੁਰੂ ਜੀ ਦੇ ਬਚਨਾਂ ਨੂੰ ਲਾਗੂ ਕਰੀਏ। ਆਓ ਸਾਰੀਆਂ ਸੰਗਤਾਂ ਦਾ ਧੰਨਵਾਦ। ਹੁਣ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਫਿਰ ਚਾਲਾ ਪਾਵਾਂਗੇ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਪਈ। ਸਾਰੀ ਸੰਗਤ ਦਾ, ਆਏ ਹੋਏ ਮਹਾਂਪੁਰਖਾਂ ਦਾ, ਸਭ ਦਾ ਧੰਨਵਾਦ। ਅਕਾਲ ਚੈਨਲ ਉੱਤੇ ਇੰਗਲੈਂਡ ਵਿੱਚ ਚੱਲਦਾ ਹੈ, ਪੂਰੇ ਯੂਰਪ ਵਿੱਚ ਚੱਲਦਾ ਹੈ। ਅਕਾਲ ਚੈਨਲ ਦੀ ਪੂਰੀ ਟੀਮ ਦਾ ਧੰਨਵਾਦ। ਇਹ ਦੀਵਾਨ ਜਿਹੜਾ ਇੱਥੇ ਚੱਲ ਰਿਹਾ, ਘੱਟ ਤੋਂ ਘੱਟ ਵੀ ਮੇਰਾ ਖਿਆਲ 32-33 ਦੇਸ਼ ਨੇ, ਯੂਰਪ ਕੰਟਰੀਆਂ ਦੇ ਜ਼ਿਆਦਾ ਨੇ, ਉਹ ਸਾਰਿਆਂ ਦੇਸ਼ਾਂ ਵਿੱਚ ਦੀਵਾਨ ਚੱਲ ਰਹੇ ਆ, ਲਾਈਵ ਟੈਲੀਕਾਸਟ ਹੋ ਰਿਹਾ। ਬਾਕੀ ਸਾਹਿਬ ਟੀਵੀ ਹੈ ਜਿਹੜਾ ਆਪਣਾ, ਉਹਦੇ 'ਤੇ ਵੀ ਚੱਲਦਾ, ਬਾਣੀ ਨੈੱਟ 'ਤੇ ਵੀ ਚੱਲਦਾ। ਦਿੱਲੀ ਤੋਂ ਆਉਂਦੇ ਨੇ ਵੀਰ ਆਪਣੇ, ਬਾਣੀ ਨੈੱਟ ਵਾਲੇ ਵੀ ਲਾਈਵ ਟੈਲੀਕਾਸਟ ਕਰਦੇ ਨੇ। ਸਾਹਿਬ ਟੀਵੀ ਦੀ ਐਪ ਵੀ ਬਣ ਗਈ, ਐਪਲੀਕੇਸ਼ਨ ਲੋਡ ਕਰ ਲਓ ਫੋਨ ਦੇ ਉੱਤੇ, ਐਪ ਬਣ ਗਈ ਹੈ ਸਾਹਿਬ ਟੀਵੀ। ਜਿੱਥੇ ਵੀ ਦੀਵਾਨ ਲੱਗਦਾ ਹੈ ਉਹ ਲਾਈਵ ਹੁੰਦਾ ਹੈ। ਜੇ ਟੀਵੀ ਨਾ ਚੱਲੇਗਾ ਉਹਦੇ ਵਿੱਚ ਫੋਟੋ ਨਾ ਆਏਗੀ ਤੇ ਆਡੀਓ ਸੁਣਦੀ ਹੈ। ਆਪਣੇ ਫੋਨ ਵਿੱਚ ਲੋਡ ਕਰ ਲਓ, ਜਿੱਥੇ ਵੀ ਦੀਵਾਨ ਲੱਗੇ ਤੁਸੀਂ ਫੋਨ ਵਿੱਚ ਦੀਵਾਨ ਸੁਣ ਸਕਦੇ ਹੋ, ਜਿੱਥੇ ਵੀ ਬੈਠੇ। ਇੱਕ ਦੀਵਾਨ ਅਮਰੀਕਾ 'ਚ ਲੱਗੇਗਾ, ਤੁਹਾਡੇ ਘਰ ਵਿੱਚ ਫੋਨ 'ਚ ਸੁਣਦਾ ਰਹੇਗਾ। ਇਹ ਸਹੂਲਤਾਂ ਨੇ, ਇਹਦੇ ਤੋਂ ਲਾਭ ਲੈਣਾ ਚਾਹੀਦਾ, ਚੰਗਾ ਵੀ ਲਾਭ ਲਿਆ ਜਾ ਸਕਦਾ। ਮਟੀਰੀਅਲ ਨਹੀਂ ਮਾੜਾ, ਚੰਗੀ ਵਰਤੋਂ ਕਰੋ, ਵਰਤੋਂ ਚੰਗੀ ਕਰੋ, ਮਟੀਰੀਅਲ ਨਹੀਂ ਮਾੜਾ। ਸੋ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ। ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਮੇਰੀ ਮਾਏ ਆਨੰਦ ਪਾਇਆ, ਆਨੰਦ ਪਾਇਆ ਮੇਰੀ ਮਾਏ, ਮੇਰੀ ਮਾਏ ਬੜੋ ਆਨੰਦ ਪਾਇਆ, ਮੇਰੀ ਮਾਏ, ਮੇਰੀ ਮਾਏ ਆਨੰਦ ਪਾਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ, ਮੇਰੀ ਮਾਏ ਆਨੰਦ ਪਾਇਆ, ਮੇਰੀ ਮਾਏ, ਮੇਰੀ ਮਾਏ ਆਨੰਦ ਪਾਇਆ, ਮੇਰੀ ਮਾਏ ਆਨੰਦ ਪਾਇਆ, ਮੇਰੀ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਮੈਂ ਜ਼ਿੰਦਗੀ ਮੈਂ ਵਰਗਿਆ ਆਇਆ, ਰਾਗ ਰਤਨ ਮਨਵਾ ਮਰੀਆਂ ਸਭ ਦਾ ਮਰਿਆ, ਸਭ ਤੋਂ ਸੰਗਾ ਹੋ ਮਰੀ ਤੇਰਾ ਮਨ ਜਮੀ ਵਸਾਇਆ, ਮੈਂ ਨਾਮ ਅਨੰਦ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਾ ਸਦਾ ਰਹੋ ਵਰਤਾਰ, ਅਰਨਾਸ ਰਹੋ ਮਨ ਮੇਰੇ ਦੂਤ ਸਭ ਸਾਰ, ਪੜੋ ਸਾਰੇ ਨਾਨਕ ਮਨ ਮੇਰੇ ਸਦਾ ਰਹੋ ਹਰਦਾਸੇ, ਸਾਚੇ ਸਾਹਿਬ ਨਾ ਨਹੀਂ ਹਟਦੇ ਦਾਤਾ ਤੇਰੇ ਸੱਚ ਜੈ ਜਿਸ ਤੇ ਸਾਜਾ ਨਾ ਮੇਰਾ ਰਾਜਾ ਜੋ ਸਤ ਨਾਮ ਆਂਦਾ ਮੇਰਾ ਦਿਨ ਭੁੱਖਾ ਸਭ ਸੁਭਾਇਆ ਅਰਥਾਤ ਸੁਖ ਬਾਣੇ ਆਏ ਹੁਸੇ ਸ਼ਬਦ ਵਾਜੇ ਸਾਰੇ ਰਲ ਕੇ ਜਪ ਰਹੇ ਨਾ ਤੇ ਚਾਰਜ ਜੀ ਹੋ ਜਾਂਦੀ ਬੈਟਰੀ ਚਾਰਜ ਦੋ ਚਾਰ ਮਿੰਟ ਆਓ ਅੱਖਾਂ ਬੰਦ ਕਰਕੇ ਵਾਜੇ ਨੀ ਰਹਿਣਾ ਬਈ ਇੱਕ ਰਸ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰੱਖ ਸਭ ਤੇਰਾ ਖੇਲ ਅਖਾੜਾ ਦਿਓ ਇਸ ਘਟਾ ਦੇ ਭਾਈ ਆਰਾਮ ਨਾਲ ਜਪੋ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕੁਛ ਕੀਤਾ ਤੇਰਾ ਹੋਵੇ शांत हो जाइए, अखा बंद रखियो भाई, अखा ना खोलियो, अखा बंद रखियो, चुप कर दियो, जो कह रहे हैं उन्हें अंदर जान दियो, अचेत माइंड विच फीड होन दियो, सबकॉन्शियस माइंड जिन्हों कहते हैं उसके विच एक गल तुर अंदर चली जाए, अखा बंद रखियो, मेरे गुरु गुरु ग्रंथ साहिब जी हैं, गुरु जी जदों तो तुहाडे चरणां च जुड़े हैं सानू तुसां जिउण दा चज सिखाया है, मेरे गुरु जी तुसी साडे तन मन दे रोग दूर कर दिते ने, मेरा अंदरला परिवार ते बाहरला परिवार सुखी वसदा है, मैं ठीक हाँ, मैं सुखी हाँ तुहाडे करके, मैं ठीक हाँ तुहाडे करके, अंदर ले जाओ मेरे गुरु जी, मैं तुहाडा तुसी मेरे, सच्चे पातशाह सानू तुहाडी लोड़, तुहाडे बिना नहीं सरदा, साडा हर चीज बिना सर सकदा है, साडा गुरु जी तुहाडे बिना नहीं सरदा, तुसी साडे सब दुख रोग कटे ने, तुसी कटने ने, तुहाडे बिना किते मैं सिर नहीं चुकाना, गुरु जी साडे ते कृपा रखो, साडे ते मेहर करो, तुसी ही साडे दुख रोग कटने ने, मन दे रोग भी तुसा कटने ने, साडे तन दे रोग भी तुसा कटने ने, कृपा तुसी कर दित्ती है, मेरा भरोसा है, करनी नहीं भी कर दियो, ਮੈਂ ਰਲ ਕੇ ਸਾਰਿਆਂ ਨੇ ਅਸੀਂ ਅਰਦਾਸਾਂ ਕਰ ਦਿੱਤੀਆਂ ਨੇ ਤੁਸੀਂ ਸਾਡੇ ਰੋਗ ਕੱਟ ਦਿੱਤੇ ਨੇ ਸਾਡਾ ਭਰੋਸਾ ਹੈ ਤੁਸੀਂ ਸਾਡੀ ਸੁਣ ਲਈ ਹੈ ਸਾਡਾ ਵਿਸ਼ਵਾਸ ਹੈ ਤੁਸੀਂ ਸਾਡੀ ਸੁਣ ਲਈ ਹੈ ਤੁਸੀਂ ਸਾਡੇ ਦੁੱਖ ਕੱਟ ਦਿੱਤੇ ਨੇ ਤੁਸੀਂ ਮੈਨੂੰ ਕਾਇਮ ਕਰ ਦਿੱਤਾ ਮੇਰਾ ਮਨ ਮੇਰਾ ਤਨ ਚੜ੍ਹਦੀ ਕਲਾ ਚ ਕਰ ਦਿੱਤਾ ਹੈ ਮੈਨੂੰ ਭਰੋਸਾ ਹੈ ਵਿਸ਼ਵਾਸ ਤੁਸੀਂ ਸਭ ਤੁਸੀਂ ਕੋ ਸਭ ਕੁਛ ਕਰਨ ਦੇ ਸਮਰੱਥ ਹੋ ਕਰਨਾ ਨਹੀਂ ਤੁਸੀਂ ਕਿਰਪਾ ਕਰ ਦਿੱਤੀ ਹੈ ਇਹ ਅੰਦਰ ਲੈ ਜਾਓ ਬਸ ਇਹਨੂੰ ਨਾ ਛੱਡਿਓ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਦੁਖੀ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾ ਅਕਾਲ ਸਭ ਦੀ ਫਤਿਹ ਹੋਣੀ ਹੈ ਗੱਜ ਕੇ ਆਖੋ ਗੁਰਬਰ ਅਕਾਲ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ